ਸਾਧੂ ਜੀ ਸਤਨਾਮ ਸ੍ਰੀ ਵਾਹਿਗੁਰੂ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਵਾਜ ਗੁਸਈਆ ਮੇਰਾ ਮਥੇ ਛਤਰ ਤਰੇ ਜਾ ਕੀ ਛੋਤ ਜਗਤ ਕਉ ਲਾਗੈ ਤਾਂ ਪਰ ਤੂੰ ਹੀ ਡਰੇ ਨੀਚੈ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਨਾਮਦੇਵ ਕਬੀਰ ਤਲੋਚਨ ਸਦਨਾ ਸੈਨ ਤਰੇ ਕਹਿ ਰਵਿਦਾਸ ਸੁਣੋ ਹੋਰੇ ਸੰਤ ਹੋ ਹਰ ਜੀਉ ਤੇ ਸਭੈ ਸਰੈ ਆਓ ਸਾਰੇ ਰਲ ਕੇ ਕੁਝ ਸਮਾਂ ਗੁਰਬਾਣੀ ਪੜ੍ਹੀਏ ਸਾਰੇ ਰਲ ਕੇ ਗਾਈਏ ਗੁਰੂ ਜੀ ਦੇ ਬਚਨਾਂ ਨੂੰ ਜੀਵ ਵੀ ਪੜ੍ਹੇ ਤੇ ਮਨ ਦੇ ਅੰਦਰ ਵੀ ਫੇਰੀਏ ਗੁਰੂ ਜੀ ਦੇ ਬਚਨਾਂ ਨੂੰ ਅੰਦਰ ਵੀ ਚੱਲਣ ਦਈਏ ਸਤਿਗੁਰੂ ਜੀ ਮਤਲਬ ਸੱਚਾ ਗਿਆਨ ਸਾਡੀ ਸੁਰਤ ਨੂੰ ਵੀ ਟੱਚ ਕਰੇ ਸਾਡੀ ਸੁਰਤ ਦਾ ਵੀ ਸ਼ਬਦ ਦੇ ਨਾਲ ਮੇਲ ਹੋ ਆਓ ਜ਼ਰਾ ਕੋਸ਼ਿਸ਼ ਕਰੀਏ ਸਾਰੇ ਭੈਣ ਭਰਾ ਮੇਰੇ ਵੀਰ ਭਰਾ ਬਜ਼ੁਰਗ ਸਾਰੇ ਆਪਾਂ ਰਲ ਕੇ ਸ਼ਬਦ ਵੀ ਪੜ੍ਹੀਏ ਆਪੇ ਬਹੁ ਬਿਦ ਰੰਗ ਲਾ ਸਖੀਏ ਮੇਰਾ ਲਾਲ ਆਪੇ ਬਹੁ ਬਿਦ ਰੰਗ ਲਾ ਸਖੀਏ ਮੇਰਾ ਲਾਲ ਆਪੇ ਸਖੀਏ ਮੇਰਾ ਸਖੀਏ ਫਿਰ ਆਪੇ ਬਹੁਵਿਧ ਰੰਗ ਲਾ ਸਖੀਏ ਮੇਰਾ ਆਪੇ ਬਹੁਵਿਧ ਰੰਗ ਲਾ ਕੋਈ ਰਸਨਾ ਵਾਂਝੀ ਨਾ ਜੀ ਰਵੇ ਸਾਰੇ ਜਪੋ ਆਪੇ ਵੇਖੂ ਵੇ ਹੋਵੇਗਾ ਆਪੇ ਹੋਵੇਦ ਆਪੇ ਹੋਵੇਦ ਰੰਗਲਾ ਸਖੀਏ ਮੇਰਾ ਲਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅੰਮ੍ਰਿਤ ਪੀਆ ਸਤਿਗੁਰ ਦੀਆ ਅੰਮ੍ਰਿਤ ਪੀਆ ਸਤਿਗੁਰ ਦੀਆ ਜੀ ਅੰਮ੍ਰਿਤ ਪੀਆ ਸਤਿਗੁਰ ਦੀਆ ਅੰਮ੍ਰਿਤ ਪੀਆ ਸਤਿਗੁਰ ਦੀਆ ਅੰਮ੍ਰਿਤ ਪੀਆ ਸਤਿਗੁਰ ਦੀਆ ਅੰਮ੍ਰਿਤ ਪੀਆ ਸਤਿਗੁਰ ਦੀਆ ਅੰਮ੍ਰਿਤ ਪੀਆ ਸਤਿਗੁਰ ਦੀਆ ਜੀ ਅੰਮ੍ਰਿਤ ਪੀਆ ਸਤਿਗੁਰ ਦੀਆ ਹਾਂ ਅੰਮ੍ਰਿਤ ਪੀਆ ਸਤਿਗੁਰ ਦੀਆ ਅੰਮ੍ਰਿਤ ਪੀਆ ਸਤਿਗੁਰ ਦੀਆ ਅੰਮ੍ਰਿਤ ਪੀਆ ਸਤਿਗੁਰ ਦੀਆ ਬੋਲੋ ਅਵਰ ਨ ਜਾਣਾ ਦੂਆਤੀਆ ਅਵਰ ਨ ਜਾਣਾ ਦੂਆਤੀਆ ਅਵਰ ਨ ਜਾਣਾ ਦੂਆਤੀਆ ਅਵਰ ਨ ਜਾਣਾ ਦੂਆਤੀਆ ਅਵਰ ਨ ਜਾਣਾ ਦੂਆਤੀਆ ਅਵਰ ਨ ਜਾਣਾ ਦੂਆਤੀਆ ਅੰਮ੍ਰਿਤ ਪੀਆ ਅੰਮ੍ਰਿਤ ਪੀਆ ਅੰਮ੍ਰਿਤ ਪੀਆ ਅੰਮ੍ਰਿਤ ਪੀਆ ਅੰਮ੍ਰਿਤ ਪੀਆ ਅੰਮ੍ਰਿਤ ਪੀਆ ਅੰਮ੍ਰਿਤ ਪੀਆ ਅੰਮ੍ਰਿਤ ਪੀਆ ਅੰਮ੍ਰਿਤ ਪੀਆ ਅੰਮ੍ਰਿਤ ਪੀਆ ਅੰਮ੍ਰਿਤ ਪੀਆ ਅੰਮ੍ਰਿਤ ਪੀਆ ਅੰਮ੍ਰਿਤ ਪੀਆ ਸਤਿਗੁਰ ਦੀਆ ਅੰਮ੍ਰਿਤ ਪੀਆ ਸਤਿਗੁਰ ਦੀਆ ਜੀ ਅੰਮ੍ਰਿਤ ਪੀਆ ਸਤਿਗੁਰ ਦੀਆ ਅੰਮ੍ਰਿਤ ਪੀਆ ਸਤਿਗੁਰ ਦੀਆ ਅੰਮ੍ਰਿਤ ਪੀਆ ਸਤਿਗੁਰ ਦੀਆ ਅੰਮ੍ਰਿਤ ਪੀਆ ਸਤਿਗੁਰ ਦੀਆ ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸੱਜੀ ਨਵਾਜੀ ਸਤਸੰਗ ਜੀ ਰਸਨਾ ਪਵਿੱਤਰ ਕਰੋ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਅੱਧ ਤੋਂ ਪਿੱਛੇ ਰਸਤਾ ਬੰਦ ਕਰ ਲਓ ਜਿਹੜੇ ਰਹਿ ਜਾਣਗੇ ਬਾਅਦ ਚ ਮੱਥਾ ਟੇਕ ਲੈਣਗੇ ਜਿਹੜੇ ਆ ਰਹੇ ਨੇ ਫਟਾਫਟ ਕਿਰਪਾ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਸਜੋ ਬਾਕੀ ਜਿੰਨੀ ਸੰਗਤ ਪੰਡਾਲ ਵਿੱਚ ਬੈਠੀ ਹੈ ਉਹ ਆਪਾਂ ਸਾਰੇ ਮਨ ਇਕਾਗਰ ਕਰੋ ਬਿਲਕੁਲ ਹਾਜ਼ਰ ਹੋ ਕੇ ਬੈਠੀ ਗੁਰਬਾਣੀ ਦੇ ਵਿੱਚ ਦੁੱਧ ਨੂੰ ਵੀ ਅੰਮ੍ਰਿਤ ਲਿਖਿਆ ਗੁਰਬਾਣੀ ਦੇ ਵਿੱਚ ਭੋਜਨ ਨੂੰ ਵੀ ਅੰਮ੍ਰਿਤ ਲਿਖਿਆ ਗੁਰਬਾਣੀ ਦੇ ਵਿੱਚ ਗਿਆਨ ਨੂੰ ਵੀ ਅੰਮ੍ਰਿਤ ਲਿਖਿਆ ਗੁਰਬਾਣੀ ਦੇ ਵਿੱਚ ਨਾਮ ਨੂੰ ਵੀ ਅੰਮ੍ਰਿਤ ਲਿਖਿਆ। ਹੁਣ ਅੰਮ੍ਰਿਤ ਵੱਖੋ ਵੱਖਰੇ ਅਰਥਾਂ ਵਿੱਚ ਆਉਂਦਾ ਹੈ। ਜਿਵੇਂ ਸ਼ਬਦ ਹੈ ਵੱਟ ਵੱਟ, ਇੱਕ ਤੇ ਹੁੰਦਾ ਵੱਟ ਵੱਟ ਜਾਣਾ, ਇੱਕ ਹੁੰਦਾ ਕੱਪੜੇ ਤੇ ਵੱਟ ਪੈਣਾ, ਇੱਕ ਹੁੰਦਾ ਵੱਟ ਲੱਗਣਾ। ਫਰਕ ਕਿੰਨਾ ਹੈ? ਪਰ ਇੱਕ ਸ਼ਬਦ ਵਿੱਚ, ਇਹਨਾਂ ਸਾਰਿਆਂ ਚ ਇੱਕ ਸ਼ਬਦ ਸਾਂਝਾ ਹੈ, ਉਹ ਕਿਹੜਾ ਭਲਾ? ਵੱਟ। ਇਸੇ ਤਰ੍ਹਾਂ ਅੰਮ੍ਰਿਤ ਸ਼ਬਦ ਹੈ ਜਿਹੜਾ, ਇਹ ਸਾਂਝਾ ਹੈ। ਕਿਵੇਂ ਭਲਾ? ਇਸ ਚੀਜ਼ ਨੂੰ ਸਮਝਣਾ ਪੈਣਾ ਸਾਨੂੰ, ਧਿਆਨ ਨਾਲ ਸਮਝਣਾ ਪੈਣਾ। ਹਾਲਾਂਕਿ ਅੱਗੇ ਵੀ ਕਈ ਵਾਰੀ ਗੱਲ ਇਸ ਟੌਪਿਕ ਤੇ ਹੋਈ ਹੈ। ਫਟਾਫਟ ਕਿਰਪਾ ਕਰਕੇ ਬੇਨਤੀ ਹੈ ਜੀ ਸਾਰੀ ਸੰਗਤ ਨੂੰ ਕਿ ਜਿੱਥੇ ਜਿੱਥੇ ਜਗ੍ਹਾ ਮਿਲੇ ਸਜ ਜਾਓ, ਆਵਾਜ਼ ਨਾ ਆਵੇ ਕਿਰਪਾ ਕਰਕੇ ਸਜੋ, ਆਪਾਂ ਗੱਲ ਕਰੀਏ। ਸੁਣੋ, ਗੁਰੂ ਜੀ ਕਹਿੰਦੇ ਨੇ, ਜਹ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰੱਖ ਮਨ ਮਾਹੇ। ਗੁਰੂ ਜੀ ਕਹਿੰਦੇ ਨੇ, ਪਸ਼ੂ ਮਿਲੇ ਚੰਗਿਆਈਆਂ, ਖੜ ਖਾਹੇ ਅੰਮ੍ਰਿਤ ਦੇ। ਦੁੱਧ ਨੂੰ ਅੰਮ੍ਰਿਤ ਕਿਹਾ, ਜਿਹੜਾ 36 ਪ੍ਰਕਾਰ ਦਾ ਭੋਜਨ ਹੈ ਉਹਨੂੰ ਵੀ ਅੰਮ੍ਰਿਤ ਕਿਹਾ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਆ ਜਿਹੜੇ ਬਚਨ ਨੇ ਗੁਰੂ ਦਾ ਗਿਆਨ ਹੈ, ਇਹਨੂੰ ਵੀ ਅੰਮ੍ਰਿਤ ਲਿਖਿਆ। ਤੇ ਇੱਕ ਕਹਿੰਦੇ ਹੈ ਅੰਮ੍ਰਿਤ ਨਾਮ ਨਿਧਾਨ ਹੈ, ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ, ਨਾਮ ਨੂੰ ਵੀ ਅੰਮ੍ਰਿਤ ਕਹਿੰਦੇ ਹੈ। ਇਸੇ ਤਰ੍ਹਾਂ ਜਦੋਂ ਆਪਾਂ ਖੰਡੇ ਦੀ ਪੌਲ ਲੈਂਦੇ ਹਾਂ, ਗੁਰਬਾਣੀ ਚ ਤੇ ਨਹੀਂ ਇਸ ਗੱਲ ਦਾ ਜ਼ਿਕਰ ਆਉਂਦਾ, ਪਰ ਖੰਡੇ ਦੀ ਪੌਲ ਜਿਹੜੀ ਹੈ ਇਹਨੂੰ ਕੀ ਕਿਹਾ ਜਾਂਦਾ ਭਲਾ? ਅੰਮ੍ਰਿਤ। ਗੁਰਬਾਣੀ ਦਾ ਗਿਆਨ ਲੈਣਾ ਵੀ ਅੰਮ੍ਰਿਤ ਹੈ, ਖੰਡੇ ਦੀ ਪੌਲ ਨੂੰ ਵੀ ਅੰਮ੍ਰਿਤ ਸ਼ਬਦ ਹੀ ਵਰਤਦੇ ਹਾਂ ਆਪਾਂ, ਕਹਿੰਦੇ ਅੰਮ੍ਰਿਤ ਛਕਣ। ਹੁਣ ਆਪਾਂ ਪੜ੍ਹਦੇ ਹਾਂ, ਜਿਹਨਾਂ ਗੁਰਬਾਣੀ ਮਨ ਭਾਈ ਆ, ਜਿਹਨਾਂ ਨੂੰ ਗੁਰਬਾਣੀ ਪਸੰਦ ਆ ਗਈ, ਅੰਮ੍ਰਿਤ ਛਕ ਛਕ। ਗੁਰਬਾਣੀ ਦਾ ਗਿਆਨ ਜਿਹੜੇ ਲੈ ਰਹੇ ਆ, ਸਮਝ ਲਓ ਉਹ ਕੀ ਕਰ ਰਹੇ ਆ? ਅੰਮ੍ਰਿਤ ਛਕ ਰਹੇ ਆ। ਪਰ ਫਰਕ ਹੈ ਬਹੁਤ, ਜਦੋਂ ਤੁਸੀਂ ਸਮਝੋਗੇ ਗੱਲ ਪਕੜ ਚ ਆ ਜਾਣੀ ਹੈ ਵੀ ਕਮਜ਼ੋਰ ਬੰਦੇ ਵਾਸਤੇ ਦੁੱਧ ਕੀ ਹੈ? ਅੰਮ੍ਰਿਤ। ਅਗਿਆਨੀ ਲਈ ਗਿਆਨ ਕੀ ਹੈ? ਬੋਲੋ, ਅੰਮ੍ਰਿਤ। ਅਗਿਆਨੀ ਲਈ ਗਿਆਨ ਅੰਮ੍ਰਿਤ ਹੈ। ਝੂਠਾ ਜਿਹੜਾ ਸੱਚ ਨਾਲ ਜੁੜ ਜੇ, ਝੂਠੇ ਬੰਦੇ ਲਈ ਸੱਚ ਕੀ ਹੈ? ਅੰਮ੍ਰਿਤ। ਨਾਮ ਮਤਲਬ ਸੱਚ ਹੋਂਦ, ਪਰਮਾਤਮਾ ਦੀ ਹੋਂਦ ਸੱਚ ਹੈ ਨਾ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਉਹ ਸੱਚ ਨਾਲ ਜੁੜ ਗਿਆ ਉਹਦੇ ਲਈ ਅੰਮ੍ਰਿਤ ਹੈ। ਇੱਦਾਂ ਕਹਿ ਲਓ ਵੀ ਜਿਹੜੀ ਬਿਮਾਰੀ ਵਾਸਤੇ ਜਿਹੜੀ ਵੀ ਦਵਾਈ ਲੱਗ ਜੇ, ਉਸ ਦਵਾਈ ਨੂੰ ਕੀ ਕਹਾਂਗੇ? ਵੀ ਉਹ ਬਿਮਾਰੀ ਵਾਸਤੇ, ਇਸ ਮਰੀਜ਼ ਵਾਸਤੇ ਆਹ ਦਵਾਈ ਕਾਹਦਾ ਕੰਮ ਕਰ ਗਈ? ਅੰਮ੍ਰਿਤ ਦਾ। ਏਦਾਂ ਹੀ ਕਹਾਂਗੇ। ਹੁਣ ਤੁਸੀਂ ਸਮਝਿਓ ਜਰਾ, ਸ਼ਬਦ ਇੱਕੋ ਹੀ ਹੈ ਅੰਮ੍ਰਿਤ। ਹੁਣ ਵੱਖਰੇ ਵੱਖਰੇ ਕਨਸੈਪਟ ਨੇ, ਵੱਖਰੇ ਵੱਖਰੇ ਸੰਦਰਭ ਵਿੱਚ ਜਦੋਂ ਉਸ ਸ਼ਬਦ ਨੂੰ ਵਿਚਾਰਦੇ ਆ, ਸੰਦਰਭ ਵੱਖਰਾ ਹੈ, ਸੰਦਰਭ ਨਾਲੋਂ ਤੋੜਾਂਗੇ ਜਦੋਂ ਫਿਰ ਉਲਟ ਉਲਟ ਹੋ ਜਾਣਾ। ਹੁਣ ਆਪਾਂ ਭਾਈ ਇਹ ਸ਼ਬਦ ਥੋੜਾ ਵਰਤਦੇ ਹਾਂ, ਦੁੱਧ ਪੀਏ ਹੀ ਕਹਿੰਦੇ ਹਾਂ, ਐਂ ਥੋੜਾ ਕਹਿੰਦੇ ਵੀ ਆਓ ਅੰਮ੍ਰਿਤ ਪੀਏ, ਐਂ ਨਹੀਂ ਕਹਿੰਦੇ। ਰੋਟੀ ਖਾਣ ਵੇਲੇ ਆਪਾਂ ਐਂ ਥੋੜਾ ਕਹਿੰਦੇ ਵੀ ਆਓ ਹੁਣ ਅੰਮ੍ਰਿਤ ਛਕੀਏ, ਐਂ ਨਹੀਂ। ਖੰਡੇ ਦੀ ਪੌਲ ਲੈਣ ਵੇਲੇ ਆਪਾਂ ਸ਼ਬਦ ਪ੍ਰਚਲਿਤ ਹੈ ਵੀ ਅੰਮ੍ਰਿਤ ਛਕੀਏ। ਗੁਰਬਾਣੀ ਅਗਿਆਨੀ ਲਈ ਗਿਆਨ ਅੰਮ੍ਰਿਤ ਹੈ। ਹੁਣ ਅਗਿਆਨੀ ਲਈ ਗਿਆਨ ਅੰਮ੍ਰਿਤ ਹੈ, ਭੁੱਖੇ ਲਈ ਭੋਜਨ ਅੰਮ੍ਰਿਤ ਹੈ, ਕਮਜ਼ੋਰ ਲਈ ਦੁੱਧ ਅੰਮ੍ਰਿਤ ਹੈ, ਅੰਮ੍ਰਿਤ ਹੈ। ਝੂਠਿਆਂ ਲਈ ਸੱਚ ਅੰਮ੍ਰਿਤ ਹੈ, ਮਰੀਜ਼ ਲਈ ਦਵਾਈ ਅੰਮ੍ਰਿਤ ਹੈ। ਸਾਰੇ ਇੱਕ ਆ ਬਾਟੀਆਂ ਬੂਟੀਆਂ ਜਿਹੀਆਂ ਸਾਡੀਆਂ ਅੱਡ ਹੋ ਜਾਣ, ਜਾਤ ਪਾਤ ਖਤਮ ਹੋ ਜੇ, ਸਮਾਜ ਨੂੰ ਇੱਕ ਕਰਨ ਵਾਸਤੇ, ਭਰਾ ਭਰਾ ਬਣਾਉਣ ਵਾਸਤੇ, ਕੌਮੀਅਤ ਸਾਡੇ ਚ ਜਗਾਉਣ ਵਾਸਤੇ ਵੀ ਆਪਾਂ ਸਾਰੇ ਭਰਾ ਭਰਾ ਹਾਂ, ਖੰਡੇ ਦੀ ਪੌਲ ਫਿਰ ਸਮਾਜ ਲਈ ਕਾਹਦਾ ਕੰਮ ਕਰ ਗਈ? ਅੰਮ੍ਰਿਤ ਦਾ। ਜੋੜ ਗਈ ਨਾ ਸਾਰਿਆਂ ਨੇ, ਹੈ ਤੇ ਖੰਡੇ ਦੀ ਪੌਲ ਹੈ, ਪਰ ਜਦੋਂ ਆਪਣੇ ਚ ਭੈਣ ਭਰਾ ਜੇ ਬਣਾ ਜੇ ਬਣਦੇ ਬਣ ਜਾਂਦੇ, ਆਪਾਂ ਬਣੇ ਤੇ ਨਹੀਂ ਵੈਸੇ, ਆਪਾਂ ਅੰਮ੍ਰਿਤ ਛੱਕ ਕੇ ਵੀ ਸੀ, ਭੈਣ ਭਰਾ ਕਿੱਥੇ ਬਣਿਆ? ਜਾਤਾਂ ਪਾਤਾਂ ਸਾਡੇ ਚ ਉਵੇਂ ਹੀ, ਕੋਈ ਫਰਕ ਨਹੀਂ ਨਾ ਪਿਆ, ਗੋਡੇ ਨਾਲ ਗੋਡਾ ਜੋੜ ਕੇ ਆਪਾਂ ਬੈਠੇ ਹਾਂ, ਪਰ ਜੇ ਖੰਡੇ ਦੀ ਪੌਲ ਦੇ ਨਾਲ ਸਾਡੇ ਸਾਰਿਆਂ ਚੋਂ ਜਾਤ ਪਾਤ ਖਤਮ ਹੋ ਜੇ, ਆਪਾਂ ਭਰਾ ਭਰਾ ਬਣ ਜਾਈਏ, ਵੀ ਇੰਨੇ ਭਰਾ ਹੋਣ, ਸਾਰੇ ਹੀ ਭਰਾ ਹੋ ਬਣ ਜਾਈਏ, ਜਿੰਨੇ ਗੁਰਸਿੱਖ ਨੇ ਭਰਾ ਭਰਾ ਸਮਝੀਏ ਇੱਕ ਦੂਜੇ ਨੂੰ, ਸਾਡੇ ਚ ਯੂਨਿਟੀ ਹੋਵੇ, ਸਾਡੇ ਚ ਏਕਤਾ ਹੋਵੇ, ਸਾਡੇ ਚ ਕੌਮੀਅਤ ਹੋਵੇ, ਤੇ ਖੰਡੇ ਦੀ ਪੌਲ ਅੰਮ੍ਰਿਤ ਬਣ ਗਈ। ਲੋਕੀ ਕਹਿੰਦੇ ਸੀ ਵੇਖਿਓ ਇਹ ਖੂਹ ਤੇ ਪਾਣੀ ਨਹੀਂ ਤੂੰ ਭਰ ਸਕਦਾ, ਤੂੰ ਤੇ ਮਜ਼ਬੀ ਹੈ, ਤੂੰ ਸਾਡੇ ਵਾਲੇ ਖੂਹ ਤੇ ਨਾ ਚੜ ਜੀ, ਤੂੰ ਤੇ ਚਮਾਰ ਹੈ, ਤੂੰ ਸਾਡੇ ਵਾਲੇ ਖੂਹ ਤੇ ਨਾ ਵੜ ਜੀ, ਤੂੰ ਛੀਂਬਾ ਹੈ, ਤੂੰ ਸਾਡੇ ਖੂਹ ਤੇ ਨਾ ਜੀ, ਤੂੰ ਤਰਖਾਣ ਹੈ। ਉਹ ਜੱਟੋ ਤੁਹਾਡਾ ਅੱਡ ਖੂਹ ਹੈ, ਬ੍ਰਾਹਮਣ ਕਹਿੰਦਾ ਸੀ ਮੇਰੇ ਵਾਲੇ ਖੂਹ ਤੇ ਨਾ ਜੋ, ਕਿਤੇ ਖੱਤਰੀਆਂ ਦਾ ਆਪਣਾ ਖੂਹ ਸੀ, ਆਪੋ ਆਪਣਾ ਖੂਹ ਸੀ। ਉੱਥੇ ਫਿਰ ਜਦੋਂ ਸਰੋਵਰ ਬਣ ਗਏ, ਉੱਥੇ ਜਿਹੜਾ ਮਰਜ਼ੀ ਨਹਾ ਸਕਦਾ। ਲੋਕ ਕਹਿੰਦੇ ਸੀ ਯਾਰ ਸਾਰੀ ਦੁਨੀਆ ਨੂੰ ਇੱਕ ਕਰਨ ਵਾਸਤੇ ਆ ਪਾਣੀ ਕੀ ਹੈ, ਅੰਮ੍ਰਿਤ। ਇੱਕ ਅਰਥ ਵਿੱਚ ਕੀ ਹੈ ਪਾਣੀ, ਦੂਜੇ ਅਰਥ ਵਿੱਚ ਕੀ ਹੈ ਅੰਮ੍ਰਿਤ। ਇੱਕ ਅਰਥ ਵਿੱਚ ਹੈ ਦੁੱਧ ਪਰ ਦੂਜੇ ਅਰਥ ਵਿੱਚ ਕੀ ਹੈ ਅੰਮ੍ਰਿਤ। ਇੱਕ ਅਰਥ ਵਿੱਚ ਹੈ ਭੋਜਨ ਪਰ ਦੂਜੇ ਅਰਥ ਵਿੱਚ ਕੀ ਹੈ ਅੰਮ੍ਰਿਤ। ਇੱਕ ਅਰਥ ਵਿੱਚ ਹੈ ਖੰਡੇ ਦੀ ਪੌਲ ਪਰ ਦੂਜੇ ਅਰਥ ਵਿੱਚ ਕੀ ਹੈ ਅੰਮ੍ਰਿਤ। ਇਦਾਂ ਹੀ ਹੈ ਨਾ, ਐਜੂਕੇਸ਼ਨ ਅੰਮ੍ਰਿਤ ਹੈ ਮੂਰਖ ਲਈ, ਅਨਪੜ੍ਹ ਲਈ ਐਜੂਕੇਸ਼ਨ ਅੰਮ੍ਰਿਤ ਹੀ ਹੈ, ਹੋਰ ਕੀ। ਭਾਵ ਇਸ ਗੱਲ ਦਾ ਸਮਝਣਾ ਹੁੰਦਾ ਹੈ, ਪਰ ਸਾਡੇ ਵਾਲੇ ਪਿੱਟ ਸਿਆਪਾ ਪਾ ਲੈਂਦੇ ਨੇ, ਗੱਲ ਪੂਰੀ ਤੇ ਪਕੜ 'ਚ ਨਹੀਂ ਆਉਂਦੀ, ਰੌਲਾ ਪਾ ਲੈਂਦੇ ਨੇ ਵੀ ਹਾਏ ਜੀ ਐ। ਇੱਕ ਇੱਕ ਅਰਥ ਵਿੱਚ, ਇੱਕ ਅਰਥ ਵਿੱਚ ਦੁੱਧ ਨੇ ਦੁੱਧ ਰਹਿਣਾ ਹੈ ਤੇ ਦੂਜੇ ਅਰਥ ਵਿੱਚ ਉਹਨੇ ਅੰਮ੍ਰਿਤ ਬਣ ਜਾਣਾ। ਇੱਕ ਅਰਥ ਵਿੱਚ ਪਾਣੀ ਨੇ ਪਾਣੀ ਹੀ ਰਹਿਣਾ ਹੈ ਪਰ ਦੂਜੇ ਅਰਥ ਵਿੱਚ ਅੰਮ੍ਰਿਤ ਬਣ ਜਾਣਾ। ਜਿੱਥੇ ਸਾਨੂੰ ਦੁੱਧ ਕਹਿਣਾ ਪਊ ਵੀ ਦੁੱਧ ਪੀਣਾ ਹੈ, ਐ ਕਹਿਣਾ ਪਊ, ਐ ਨਹੀਂ ਕਹਿ ਸਕਦੇ ਉੱਥੇ ਵੀ ਅੰਮ੍ਰਿਤ ਪੀਣਾ, ਚਲੋ ਮੱਝ ਚੋ ਕੇ ਲਿਆਓ ਅੰਮ੍ਰਿਤ ਕੱਢ ਕੇ ਲਿਆਓ, ਐ ਨਹੀਂ। ਉੱਥੇ ਸਾਨੂੰ ਕਹਿਣਾ ਕੀ ਚਾਹੀਦਾ, ਦੁੱਧ। ਜਿਹਦੇ ਫਿਲਟਰ ਲਵਾਉਣੇ ਹੋਣਗੇ ਸਰੋਵਰ ਚ, ਉੱਤੇ ਕੀ ਕਹਾਂਗੇ ਜਾ ਕੇ ਵੀ ਅੰਮ੍ਰਿਤ ਵਿੱਚ ਫਿਲਟਰ ਲਵਾਉਣੇ ਨੇ, ਐ ਸੋਭਾ ਕਹਾਂਗੇ, ਫਿਰ ਕੀ ਕਹਾਂਗੇ ਭਲਾ, ਕਾਹਦੇ ਚ ਲਵਾਉਣੇ ਨੇ, ਬੋਲੋ, ਸਾਫ ਕਿਹਨੂੰ ਕਰਨਾ, ਐ ਥੋੜਾ ਕਹਾਂਗੇ ਵੀ ਅੰਮ੍ਰਿਤ ਸਾਫ ਕਰਨਾ, ਪਾਣੀ ਕਹਾਂਗੇ। ਹਾਂ, ਇੱਕ ਅਰਥ ਵਿੱਚ ਅੰਮ੍ਰਿਤ ਹੈ ਜਦੋਂ ਸਾਡੀਆਂ ਜਾਤਾਂ ਪਾਤਾਂ ਖਤਮ ਹੁੰਦੀਆਂ, ਅਸੀਂ ਇਕੱਠੇ ਹੀ ਨਾ ਲੈਂਦੇ ਹਾਂ, ਸਾਰੇ ਭੈਣ ਭਰਾ ਬਣ ਕੇ, ਫਰਕ ਹੀ ਨਹੀਂ ਕੋਈ, ਇਕੱਠੇ ਹੀ ਨਾ ਲੈਂਦੇ, ਇਸ ਅਰਥ ਵਿੱਚ ਤੇ ਅੰਮ੍ਰਿਤ। ਪਰ ਸਮਝਾਵੇ ਕੌਣ, ਸਾਡਾ ਹਾਲ ਬਹੁਤਿਆਂ ਦਾ ਕਮਲਾ ਹੋਵੇ, ਇੱਕ ਸਮਝਾਵੇ ਵਿਹੜਾ, ਜੇ ਕਮਲਾ ਹੀ ਹੋ ਜੇ ਵਿਹੜਾ ਫਿਰ ਸਮਝਾਵੇ ਕਿਹੜਾ, ਉਹ ਹਾਲ ਸਾਡਾ ਬਣਿਆ। ਗਿਆਨ ਵਾਲਾ ਪਾਸਾ ਤੇ ਸਾਡਾ ਡਿੱਡ ਹੋਇਆ ਪਿਆ, ਇੱਧਰ ਵਾਲੇ ਪਾਸੇ ਤੇ ਤੁਰਨਾ ਹੀ ਨਹੀਂ। ਚੱਜ ਦੀ ਗੱਲ ਜੇ ਕੋਈ ਬੰਦਾ ਮਾੜੀ ਮੋਟੀ ਸਮਝਣ ਦੀ ਕੋਸ਼ਿਸ਼ ਕਰੋਗੇ, ਤੇ ਪਾਗਲ ਹੋ ਗਏ ਜੀ, ਤੇ ਨਾਸਤਕ ਹੋ ਗਏ ਜੀ, ਤੇ ਸ਼ਰਧਾ ਤੋੜਤੀ ਜੀ। ਕਿੱਥੇ ਸ਼ਰਧਾ ਟੁੱਟ ਗਈ ਭਾਈ, ਕੋਈ ਨਹੀਂ ਟੁੱਟਦੀ ਕਿਧਰੇ ਸ਼ਰਧਾ, ਤੁਹਾਡੀ ਸ਼ਰਧਾ ਨਹੀਂ ਹੈ। ਹੋ ਸਕਦਾ ਆ ਸਾਡੀ ਗੱਲ ਕਰਦੇ ਹੋ ਨਾ, ਭੋਲੇ ਭਾਲੇ ਜਿਹੜੇ ਆਹ ਲੋਕ ਬੈਠੇ ਹੈ ਇਹਨਾਂ ਦੀ, ਤੇ ਆਹ ਜਿਹੜੇ ਮੇਰੇ ਵੀਰ ਭਾਵੇਂ ਮੈਨੂੰ ਸੁਣਦੇ ਹੈ, ਹੋ ਸਕਦਾ ਮੇਰੇ ਜਥੇ ਵਾਲੇ ਜਾਣ ਇਹ ਕਹਿਣ ਸਰੋਵਰ ਦੇ ਵਿੱਚੋਂ ਚੂਲਾ ਭਰ ਕੇ ਛਕ ਲਓ, ਸਾਡੇ ਵਾਲਿਆਂ ਦੀ ਹੋ ਸਕਦਾ ਹੋਵੇ ਸ਼ਰਧਾ, ਪਰ ਤੁਸੀਂ ਤੇ ਆਲੇ ਦੁਆਲੇ ਛਬੀਲਾਂ ਲਾਈਆਂ ਹੋਈਆਂ, ਸਰੋਵਰ ਦੇ ਕੁਧਰ ਵੀ ਲਾਈ ਹੈ ਕੁਧਰ ਵੀ ਲਾਈ ਹੈ, ਸਰੋਵਰ ਵਿੱਚੋਂ ਅੰਮ੍ਰਿਤ ਨਹੀਂ ਪਿਆਉਂਦੇ, ਪਿਆਉਂਦੇ ਕੀ ਹੈ ਭਲਾ, ਬੋਲੋ, ਪਾਣੀ ਪਾਣੀ ਪਿਆਉਂਦੇ। ਐ ਥੋੜਾ ਵੀ ਭਰ ਭਰ ਕੇ ਯਾਰ, ਜਦੋਂ ਅਗਲਾ ਇੱਡੀ ਦੂਰੋਂ ਗਿਆ ਫਿਰ ਪਾਣੀ ਕਿਉਂ ਪਿਆਉਣਾ, ਪਿਆਣੀ ਪਾਣੀ ਤਾਂ ਅਗਲਾ ਘਰੇ ਵੀ ਪੀ ਲੈਂਦਾ, ਕੀ ਪਿਆਉਣਾ ਚਾਹੀਦਾ ਉਹਨਾਂ ਨੂੰ, ਅੰਮ੍ਰਿਤ ਪਿਆਉ। ਪਰ ਸਾਡੇ ਲਈ ਪਿੰਡ ਸਿਆਪਾ ਪਾ ਲੈਂਦੇ, ਹਾਏ ਜੀ ਨਿੰਦਿਆ ਕਰਤੀ, ਹਾਏ ਜੀ ਵਿਰੁੱਧ ਬੋਲ, ਤਾਂ ਵਿਰੁੱਧ ਕੀ ਇਹਦੇ ਵਿੱਚ, ਗੱਲ ਪਕੜ 'ਚ ਨਹੀਂ ਨਾ ਆਉਂਦੀ। ਹੁਣ ਇੰਨੀ ਸੰਗਤ ਦੀ ਸ਼ਰਧਾ ਹੈ, ਤੁਸੀਂ ਸਰੋਵਰ ਦੇ ਵਿੱਚੋਂ ਭਰ ਭਰ ਕੇ ਬਾਲਟੀਆਂ ਜਿਹੜੀਆਂ ਨੇ ਉੱਥੇ ਰੱਖੋ, ਬਾਟੀਆਂ ਪਈਆਂ ਹੀ ਨੇ, ਜਦੋਂ ਸਰੋਵਰ 'ਚ ਹੋਰ ਪਾ ਦਿਆ ਕਰੋ, ਉਹਦੇ 'ਚੋਂ ਬਾਲਟੀ ਭਰ ਕੇ, ਛਬੀਲ ਵੱਖਰੀ ਲਾਈ ਹੈ ਇਹਨਾਂ ਨੇ, ਉੱਥੋਂ ਪਾਣੀ ਉੱਥੋਂ ਪੀਓ, ਐਂ ਕਹਿੰਦੇ ਆ ਨਾ ਸਾਰੇ। ਇਹ ਸੱਚ ਹੈ ਕਿ ਝੂਠ ਹੈ ਪਿਆਰੇ, ਸਾਡੇ ਤੇ ਗੱਲ ਪੈ ਜਾਂਦੇ, ਗੱਲ ਵੀ ਸੁਣਦੇ, ਕਿਉਂਕਿ ਸਮਝਣ ਵਾਲਾ ਸਾਡਾ ਖਾਨਾ ਬੰਦ ਪਿਆ। ਇਹਨਾਂ ਨੂੰ ਪਤਾ ਹੈ ਵੀ ਜੇ ਅਸੀਂ ਇਹ ਪਾਣੀ ਪਿਆਉਣ ਲੱਗ ਪਏ ਨਾ ਲੋਕਾਂ ਨੂੰ, ਤੇ 25% ਤੇ ਪੀ ਲੈਣਗੇ, ਪਰ 75% ਨੇ ਰੌਲਾ ਪਾ ਲੈਣਾ ਵੀ ਨਹੀਂ ਅਸੀਂ ਨਹੀਂ। ਗੋਰਿਆਂ ਵੀ ਆਉਣੇ ਨੇ ਉੱਥੇ, ਸਾਰੇ ਤਰ੍ਹਾਂ ਦੀ ਦੁਨੀਆ ਨੇ ਆਉਣਾ, ਉਹਨਾਂ ਨੇ ਰੌਲਾ ਪਾ ਲੈਣਾ, ਆਹ ਪ੍ਰੋਬਲਮ ਹੈ ਸਾਡੀ। ਹੋ ਸਕਦਾ ਸ਼ਰਧਾ ਹੋਵੇ ਸਾਡੇ ਵਾਲੇ, ਸਾਡੇ ਸਾਡਾ ਜਿਹੜੇ ਮੈਨੂੰ ਸੁਣਦੇ ਨੇ, ਇਹ ਥੋੜਾ ਵੀ ਇਹ ਹੋ ਸਕਦਾ ਇਹਨਾਂ ਦਾ ਪਿਆਰ ਹੋਵੇ ਬੁੱਕ ਭਰ ਕੇ ਪੀ ਲੈਣ, ਪਰ ਲੋਕਾਂ ਦੀ ਸ਼ਰਧਾ ਪਰਖਦੇ ਐ, ਲੋਕਾਂ ਦੀ ਸ਼ਰਧਾ ਦੀ ਗੱਲ ਕਰਦੇ ਆ ਵੀ ਇਹਨਾਂ ਦੀ ਸ਼ਰਧਾ ਨਹੀਂ ਆਪਣੀ, ਇਹਨਾਂ ਦੀ ਕਿੱਥੇ ਹੈ ਸ਼ਰਧਾ। ਲੋਕਾਂ ਨੂੰ ਕਹਿੰਦੇ ਆ ਇਹ ਇਹ ਸਵਾਲ ਦੇ ਜਵਾਬ ਇਹਨਾਂ ਨੂੰ ਦੇਣੇ ਚਾਹੀਦੇ ਆ ਜਿਹੜੇ ਅਸੀਂ ਸਵਾਲ ਕਰਦੇ ਆ ਨਾ ਉਹਦਾ ਜਵਾਬ ਸਭੋ ਇਹਨਾਂ ਨੂੰ ਦੇਣਾ ਚਾਹੀਦਾ ਵੀ ਭਾਈ ਸਾਨੂੰ ਤੇ ਤੁਸੀਂ ਕਈ ਨਾਸਤਕ ਜਾਂਦੇ ਹੋ ਵੀ ਇਹਦੇ ਪਾਗਲ ਬੰਦੇ ਨੇ ਤੇ ਨਾਸਤਕ ਨੇ ਚਲੋ ਜੇ ਸਾਡੀ ਸ਼ਰਧਾ ਨਹੀਂ ਤੇ ਤੁਹਾਡੀ ਤੇ ਹੋਣੀ ਚਾਹੀਦੀ ਹੈ ਨਾ ਸਵਾਲ ਆਪਾਂ ਇਹ ਪੁੱਛਦੇ ਆ ਵੀ ਸਾਨੂੰ ਤੇ ਤੁਸੀਂ ਇਹ ਕਹਿੰਦੇ ਹੋ ਵੀ ਇਹਨਾਂ ਦੀ ਤੇ ਸ਼ਰਧਾ ਨਹੀਂ ਚਲੋ ਅਸੀਂ ਮੰਨ ਲਿਆ ਵੀ ਸਾਡੀ ਸ਼ਰਧਾ ਨਹੀਂ ਜੇ ਤੁਸੀਂ ਕਹਿੰਦੇ ਹੋ ਵੀ ਇਹਨਾਂ ਦੀ ਸ਼ਰਧਾ ਨਹੀਂ ਪਰ ਤੁਹਾਡੀ ਤੇ ਹੋਣੀ ਚਾਹੀਦੀ ਹੈ ਤੁਸੀਂ ਕਿਉਂ ਨਹੀਂ ਪੀਂਦੇ ਸਾਨੂੰ ਤੇ ਤੁਸੀਂ ਕਹਿੰਦੇ ਹੋ ਵੀ ਨਾਸਤਕ ਨੇ ਤੇ ਜਦੋਂ ਫਿਰ ਮੈਂ ਪੁੱਛਦਾ ਵੀ ਜਿੱਤੇ ਬੰਦਾ ਦਾਲ ਦੇ ਬਾਲਟੇ ਵਿੱਚ ਦਾਲ ਦੇ ਕੜਾਹੇ ਵਿੱਚ ਡਿੱਗਦਾ ਹੈ ਉਹ ਸੇਵਾਦਾਰ ਨੂੰ ਹਸਪੀਟਲ ਚੁੱਕ ਕੇ ਲਗਾਏ ਹੋ ਤੁਸੀਂ ਸਰੋਵਰ ਨੇੜੇ ਸੀ ਭੱਜ ਕੇ ਸਰੋਵਰ 'ਚ ਨਹੀਂ ਇਸ਼ਨਾਨ ਕਰਾਇਆ ਵੀ ਫਟਾਫਟ ਇਸ਼ਨਾਨ ਕਰਾਓ ਯਾਰ ਬਚ ਜੂ ਅਸਲ 'ਚ ਤੁਸੀਂ ਲੋਕਾਂ ਨੂੰ ਕਹਿੰਦੇ ਹੋ ਤੁਹਾਡੀ ਆਪਣੀ ਸ਼ਰਧਾ ਤੁਹਾਡੀ ਆਪਣੀ ਸ਼ਰਧਾ ਹਿੱਲੀ ਹੋਈ ਹੈ ਜਿਹੜੇ ਕਥਾਵਾਚਕ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਵੀ ਇੱਥੇ ਐਂ ਠੀਕ ਹੋ ਗਏ ਇੱਥੇ ਐਂ ਠੀਕ ਹੋ ਗਏ ਉਹਨਾਂ ਦੀਆਂ ਜੇਬਾਂ ਦੇ ਵਿੱਚ ਦਵਾਈਆਂ ਵਾਲੇ ਪੱਤੇ ਹੋਣਗੇ ਗੋਲੀਆਂ ਵਾਲੇ ਹੋਣਗੇ ਸਭ ਆਪਰੇਸ਼ਨ ਕਰਾਉਂਦੇ ਆ ਸਭ ਡਾਕਟਰਾਂ ਕੋਲ ਜਾਂਦੇ ਆ ਸਾਡੇ ਵਰਗਿਆਂ ਦੇ ਧੌਣ ਤੇ ਤਲਵਾਰਾਂ ਧਰਦੇ ਆ ਜਿਹੜੇ ਅਰਥਾਂ ਦੇ ਵਿੱਚ ਸਰੋਵਰ ਅੰਮ੍ਰਿਤ ਹੈ ਉਹਨੂੰ ਅੰਮ੍ਰਿਤ ਰਹਿਣ ਦਿਓ ਜਿਹੜੇ ਅਰਥਾਂ ਦੇ ਵਿੱਚ ਉਹ ਪਾਣੀ ਹੈ ਉਹਨਾਂ ਅਰਥਾਂ ਵਿੱਚ ਉਹਨੂੰ ਪਾਣੀ ਜਿਹੜੇ ਅਰਥਾਂ ਵਿੱਚ ਦੁੱਧ ਹੈ ਉਹਨੂੰ ਦੁੱਧ ਰਹਿਣ ਦਿਓ ਜਿਹੜੇ ਅਰਥ ਵਿੱਚ ਉਹ ਅੰਮ੍ਰਿਤ ਹੈ ਉਹਨੂੰ ਅੰਮ੍ਰਿਤ ਰਹਿਣ ਦਿਓ ਜਦੋਂ ਇਹਨੂੰ ਮਿਕਸ ਕਰ ਦੋਗੇ ਨਾ ਮਿਕਸ ਕਰ ਦੋਗੇ ਜੋੜ ਦੋਗੇ ਬੜੇ ਕਸੂਤੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਆਉਣ ਵਾਲੀ ਪੀੜ੍ਹੀ ਨੇ ਕੁਐਸਚਨ ਕਰਨੇ ਨੇ ਵੀ ਫਿਲਟਰ ਕਿਉਂ ਲਾਇਆ ਅੰਮ੍ਰਿਤ ਵਿੱਚ ਤੁਸੀਂ ਕੀ ਅੰਮ੍ਰਿਤ ਗੰਦਾ ਹੁੰਦਾ ਹੈ ਕੀ ਅੰਮ੍ਰਿਤ ਮੈਲਾ ਹੁੰਦਾ ਹੈ ਕੀ ਜਵਾਬ ਦੇਵੋਗੇ ਉੱਥੇ ਆਉਣ ਵਾਲੀ ਪੀੜ੍ਹੀ ਦੇ ਸਵਾਲਾਂ ਦੇ ਜਵਾਬ ਕਿੱਥੋਂ ਦੇਵੋਗੇ ਬੜੇ ਤਿੱਖੇ ਸਵਾਲ ਹੋਣਗੇ ਬੜੇ ਤਿੱਖੇ ਤਾਂ ਕਰਕੇ ਦੋਨੇ ਗੱਲਾਂ ਰੱਖੋ ਵੀ ਪਾਣੀ ਤੇ ਭਾਈ ਪਾਣੀ ਨਹੀਂ ਹੈ ਪਰ ਜਦੋਂ ਇੱਥੇ ਜਦੋਂ ਸਾਰੇ ਇਕੱਠੇ ਨਹਾਉਂਦੇ ਆ ਸਮਾਜ ਨੂੰ ਇੱਕ ਕਰਦਾ ਉਹਨਾਂ ਅਰਥਾਂ ਵਿੱਚ ਇਹ ਅੰਮ੍ਰਿਤ ਹੈ ਇਦਾਂ ਗੱਲ ਕਰੋ ਐ ਕਹਿਣਾ ਪੈਣਾ ਐ ਨਹੀਂ ਸਰਸਾ ਤਾਂ ਕਰਕੇ ਲਓ ਜੀ ਹੁਣ ਆਪਾਂ ਗੱਲ ਕਿਹੜੀ ਕਰਦੇ ਸੀ ਆਪਾਂ ਜਿਹੜਾ ਸ਼ਬਦ ਵਰਤਦੇ ਆ ਵੀ ਅੰਮ੍ਰਿਤ ਪੀਆ ਸਤਿਗੁਰ ਦੀਆ ਇਹ ਕਿਹੜਾ ਅੰਮ੍ਰਿਤ ਹੈ ਫਿਰ ਗਿਆਨ ਅੰਮ੍ਰਿਤ ਜਿਹੜਾ ਹੁਣ ਆਪਾਂ ਸੁਣਦੇ ਆ ਜਿਹੜਾ ਜਦੋਂ ਸ਼ਬਦ ਸੁਣਦੇ ਆ ਇਹ ਗਿਆਨ ਅੰਮ੍ਰਿਤ ਹੈ ਦੀਵਾਨ ਵਿੱਚ ਆਪਾਂ ਕਿਹੜਾ ਅੰਮ੍ਰਿਤ ਲੈਣ ਆਉਂਦੇ ਆ ਭਲਾ ਗਿਆਨ ਅੰਮ੍ਰਿਤ ਜਿਨ੍ਹਾਂ ਗੁਰਬਾਣੀ ਮਨ ਭਾਈਆ ਅੰਮ੍ਰਿਤ ਛਕ ਛਕੇ ਇਹ ਇਹ ਗਿਆਨ ਅੰਮ੍ਰਿਤ ਮਿਲਦਾ ਹੈ ਅੱਛਾ ਜਿਵੇਂ ਦੁੱਧ ਅੰਮ੍ਰਿਤ ਪੀ ਕੇ ਤਨ ਤਕੜਾ ਹੁੰਦਾ ਹੈ ਭੋਜਨ ਅੰਮ੍ਰਿਤ ਛਕ ਕੇ ਤਨ ਤਕੜਾ ਹੁੰਦਾ ਹੈ ਇਸੇ ਤਰ੍ਹਾਂ ਗਿਆਨ ਅੰਮ੍ਰਿਤ ਪੀ ਕੇ ਮਨ ਤਕੜਾ ਹੁੰਦਾ ਹੈ ਹੁਣ ਜਦੋਂ ਅਸੀਂ ਆਹ ਅੰਮ੍ਰਿਤ ਛਕਦੇ ਹਾਂ ਦੇਖੋ ਅੱਖਾਂ ਖੁੱਲਦੀਆਂ ਯਾਰ ਗੱਲਾਂ ਪਕੜ ਚ ਆਉਂਦੀਆਂ ਸਾਰਾ ਕੁਝ ਸਮਝ ਆਉਂਦਾ ਹੈ ਫਿਰ ਅਸੀਂ ਦੂਜਾ ਤੀਜਾ ਕੀ ਸਮਝਦੇ ਅਸੀਂ ਕੋਈ ਪਖੰਡੀ ਦੇਹਧਾਰੀ ਸਾਡੇ ਅੱਗੇ ਸਾਨੂੰ ਅੱਗੇ ਖੜਦੇ ਅੱਗੇ ਉਹਨੂੰ ਉਹਨੂੰ ਅਸੀਂ ਮੱਥਾ ਕਿੱਥੇ ਟੇਕ ਦਾਂਗੇ ਕਿਸੇ ਕਬਰ ਸਮਾਧ ਮੜੀ ਤੋਂ ਸਾਨੂੰ ਮਿਲਦਾ ਹੀ ਕੱਖ ਨਹੀਂ ਜਦੋਂ ਅਸੀਂ ਮਿਲਦਾ ਹੈ ਜਿੱਥੋਂ ਸਾਨੂੰ ਅਸੀਂ ਉੱਥੇ ਜਾਵਾਂਗੇ ਜਿੱਥੋਂ ਸਾਨੂੰ ਕੁਝ ਮਿਲੂ ਜਿੱਥੇ ਸਾਨੂੰ ਕੁਝ ਪ੍ਰਾਪਤ ਹੋਏਗਾ ਅਸੀਂ ਉੱਥੇ ਭੱਜੇ ਜਾਵਾਂਗੇ ਭਾਈ ਅਸੀਂ ਕਿਉਂ ਜਾਵਾਂਗੇ ਦੂਜਾ ਤੀਜਾ ਅਸੀਂ ਨਹੀਂ ਜਾਣਦੇ ਅਵਰ ਨਾ ਜਾਣਾ ਦੂਆ ਤੀਆ ਅਸੀਂ ਨਹੀਂ ਜਾਣਦੇ ਜਾਈ ਜਾਣ ਲੋਕ ਸਾਰੀ ਜ਼ਿੰਦਗੀ ਟੇਕਦੇ ਰਹਿਣ ਮੱਥੇ ਜਗਾਉਂਦੇ ਰਹਿਣ ਜੋਤਾਂ ਅਸੀਂ ਕੀ ਲੈਣਾ ਜਿੱਦੇ ਤੋਂ ਸਾਨੂੰ ਸਮਝ ਆਈ ਹੈ ਵੀ ਗਿਆਨ ਅੰਮ੍ਰਿਤ ਲੈਣਾ ਹੁੰਦਾ ਹੈ ਸਮਝਣਾ ਹੁੰਦਾ ਹੈ ਦਿਮਾਗ 'ਚ ਪਾਉਣਾ ਹੈ ਪਾਉਣਾ ਹੈ ਉਦੇ ਦੇ ਅਸੀਂ ਤੇ ਛੱਡਤਾ ਸਾਰਾ ਕੁਛ ਤੇ ਲਓ ਵੇਖੋ ਸਹੀ ਤੁਸੀਂ ਮਹੀਨਾ ਦੋ ਚਾਰ ਮਹੀਨੇ ਦੁੱਧ ਛੱਕ ਕੇ ਵੇਖੋ ਸਰੀਰ ਤਕੜਾ ਹੁੰਦਾ ਕਿਵੇਂ ਕਿ ਨਹੀਂ ਆਹ ਗਿਆਨ ਅੰਮ੍ਰਿਤ ਹੈ ਨਾ ਜਿਹੜਾ ਇਹਨੂੰ ਛੱਕ ਕੇ ਲਓ ਦੋ ਚਾਰ ਮਹੀਨੇ ਦੋ ਚਾਰ ਸਾਲ ਜਿਹੜਾ ਬੰਦਾ ਸਮਝਣਾ ਚਾਹੁੰਦਾ ਹੈ ਅੱਖਾਂ ਖੁੱਲ ਜਾਣਗੀਆਂ ਯਾਰ ਹਨੇਰੇ ਜੀ ਤੁਰੇ ਫਿਰਦੇ ਐਂ ਕਹੋਂਗੇ ਸਾਡੇ ਅੱਜ ਵੀਰ ਭਰਾ ਕਹਿੰਦੇ ਨਹੀਂ ਵੀ ਕਈ ਗੱਲਾਂ ਦਾ ਤਾਂ ਯਾਰ ਪਤਾ ਹੀ ਨਹੀਂ ਸਾਡੇ ਤੇ ਪਤਾ ਹੀ ਨਹੀਂ ਸੀ ਲੱਗਿਆ ਅਸੀਂ ਤੇ ਗੁਰਬਾਣੀ ਨੂੰ ਸਮਝਣ ਲੱਗੇ ਹਾਂ ਫਿਰ ਪਤਾ ਲੱਗਿਆ ਵੀ ਯਾਰ ਗੁਰਬਾਣੀ 'ਚ ਤੇ ਆਹ ਕੁਛ ਲਿਖਿਆ ਅਸੀਂ ਕਿੱਥੇ ਤੁਰੇ ਫਿਰਦੇ ਅਸੀਂ ਕਿੱਥੇ ਠੋਕਰਾਂ ਖਾਂਦੇ ਫਿਰਦੇ ਇਸ ਕਰਕੇ ਗਰੰਟੀ ਇਸ ਗੱਲ ਦੀ ਪੱਕੀ ਹੈ ਵੀ ਮਨ ਬਹੁਤ ਮਜ਼ਬੂਤ ਹੋ ਜੂ ਕਿੰਨਾ ਕੁ ਮਜ਼ਬੂਤ ਹੋ ਸਕਦਾ ਹੈ ਤੁਸੀਂ ਪੁੱਛੋ ਵੀ ਕਿੰਨਾ ਕੁ ਮਜ਼ਬੂਤ ਹੋ ਜੂ ਭਾਵੇਂ ਬੰਦ ਬੰਦ ਕਟਾ ਲਈ ਫਿਰ ਵੀ ਕਾਇਮ ਰਹੇਗਾ ਇੱਦਾਂ ਮਜ਼ਬੂਤ ਹੋ ਜੂ ਭਾਵੇਂ ਨੀਹਾਂ 'ਚ ਖੜ ਜੀ ਫਿਰ ਵੀ ਮਜ਼ਬੂਤ ਰਹੂ ਇੱਦਾਂ ਇੱਦਾਂ ਮਜ਼ਬੂਤ ਇਹ ਗਰੰਟੀ ਹੈ ਇਹ ਵੇਖੇ ਨੇ ਇੱਦਾਂ ਦੇ ਬੰਦੇ ਹੋਇਆ ਹੈ ਕੁਛ ਖੋਪਰੀਆਂ ਲਵਾ ਕੇ ਵੀ ਮਜ਼ਬੂਤ ਰਹੇ ਇਹ ਹੋ ਸਕਦਾ ਹੈ ਪਰ ਬਸ਼ਰਤੇ ਧੰਦਾ ਬਣਾ ਕੇ ਨਾ ਆਈ ਸਿੱਖਣ ਲਈ ਆਈ ਘਰੋਂ ਸੋਚ ਕੇ ਇਹ ਨਾ ਤੁਰੀ ਵੀ 10 ਰੁਪਏ ਰੱਖਾਂਗੇ ਮੱਥਾ ਟੇਕਿਆ ਸੱਚੇ ਪਾਤਸ਼ਾਹ ਮੋਢੇ ਠੀਕ ਕਰਦੇ ਬਾਬਾ ਮੋਢੇ ਠੀਕ ਕਰਦੇ ਪਾਰਾ ਸ਼ੂਗਰ ਠੀਕ ਕਰਦੇ ਵੀ ਬਾਹਰ ਜਾ ਕੇ ਤੂੰ ਪਤਾਸੇ ਫੇਰ ਖਾ ਲੈ ਸ਼ੂਗਰ ਤੇਰੀ ਕੀ ਠੀਕ ਹੋਊ ਫੇਰ ਇਹ ਤੇ ਤੂੰ ਵੇਖਣਾ ਆਪਣਾ ਵੀ ਕੀ ਖਾਣਾ ਕੀ ਨਹੀਂ ਖਾਣਾ ਤੇ ਤੇਰੀ ਉੱਪਰ ਪ੍ਰੋਬਲਮ ਹੈ ਜੇ ਤੂੰ ਖਾਣ ਪੀਣ ਦਾ ਕੰਟਰੋਲ ਨਹੀਂ ਰੱਖਣਾ ਮੱਖਣ ਦਾ ਇੱਡਾ ਪੇੜਾ ਖਾਗ ਚ ਪਾ ਕੇ ਖਾਈ ਜਾਂਦਾ ਫੇਰ ਕਿਹਨਾਂ ਮੇਰਾ ਕੋਲੇਸਟ੍ਰੋਲ ਵੱਧ ਗਿਆ ਫਿਰ ਤੇਰਾ ਵਧੂ ਹੀ ਹੋਰ ਕੀ ਹੋਊ ਫਿਰ ਤੇਰਾ ਦੇਸੀ ਘਿਓ ਦੇ ਪੰਜ ਚਾਰ ਚਮਚੇ ਪਾ ਕੇ ਜਦੋਂ ਚਾਹ ਦੇ ਵਿੱਚ ਝੁਲਸਦਾ ਹੈ ਉਦੋਂ ਨਾ ਝੁਲਸਿਆ ਕਰ ਆਪੀ ਤੇਰਾ ਹਾਰਟ ਠੀਕ ਰਵੇ ਤੇਰਾ ਜੇ ਖਾਣਾ ਹੁੰਦਾ ਤੇ ਖਾ ਫਿਰ ਚਲਾ ਕਹੀ ਸਾਰਾ ਦਿਨ ਇਹਦੇ 'ਚ ਬਾਬਾ ਕਿੱਥੋਂ ਆ ਗਿਆ ਹੁਣ ਤੇਰੇ ਸਿਸਟਮ ਦੇ ਵਿੱਚ ਜਿਹੜੀ ਗੱਲ ਸਿੱਖਣੀ ਸੀ ਉਹ ਸਿੱਖ ਉਹ ਡਾਕਟਰ ਕੋਲ ਜਾਣਾ ਪੈਣਾ ਤੈਨੂੰ ਉਹ ਦਵਾਈ ਅੰਮ੍ਰਿਤ ਦਊ ਤੈਨੂੰ ਆਹ ਜਿਹੜਾ ਅੰਮ੍ਰਿਤ ਇੱਥੋਂ ਮਿਲਦਾ ਇਹ ਲੈ ਲੈ ਇਹ ਲੈ ਲੈ ਇਹਦੇ ਵਾਲੀ ਗੱਲ ਕਰੀਏ ਆਪਾਂ ਹੁਣ ਕਿਸੇ ਦਾ ਕਿਸੇ ਦੀ ਸ਼ੂਗਰ ਨਹੀਂ ਠੀਕ ਹੁੰਦੀ ਉਹ ਫਿਰ ਕਹਿੰਦਾ ਨਾ ਬਾਬੇ ਤੇ ਹੁਣ ਸ਼ਕਤੀ ਰਹੀ ਨਹੀਂ ਮੈਂ ਤੇ ਅਰਦਾਸ ਵੀ ਕਰਾਈ ਸੀ ਮੇਰਾ ਤੇ ਬਲੱਡ ਪ੍ਰੈਸ਼ਰ ਠੀਕ ਹੀ ਨਹੀਂ ਹੁੰਦਾ ਲੱਗਦਾ ਸੀ ਵੀ ਜਿਹੜਾ ਕੰਮ ਹੀ ਨਹੀਂ ਸੀ ਇੱਥੇ ਕਰਨ ਕੀ ਆ ਗਿਆ ਮੇਰਾ ਤੇ ਕੰਮ ਬਣਿਆ ਹੀ ਨਹੀਂ ਮੇਰਾ ਮੈਂ ਤੇ ਠੀਕ ਹੋਇਆ ਹੀ ਨਹੀਂ ਅਸਲ ਤੂੰ ਗਲਤ ਹੀ ਗੱਲ ਕਰ ਜਿਹੜੀ ਗੱਲ ਸਹੀ ਨਹੀਂ ਸੀ ਤੂੰ ਹੁਣ ਸੁਨਿਆਰ ਦੀ ਦੁਕਾਨ ਤੇ ਜਾ ਕੇ ਕਹਿੰਦਾ ਕੱਪੜਾ ਦੇ ਦਿਓ ਤੈਨੂੰ ਕਿੱਥੋਂ ਮਿਲ ਜੂ ਉੱਥੇ ਕੱਪੜੇ ਵਾਲੀ ਦੁਕਾਨ ਤੇ ਜਾ ਕੇ ਕੱਪੜਾ ਲੈ ਇਹ ਤੇ ਤੈਨੂੰ ਵੇਖਣਾ ਪੈਣਾ ਕੁਦਰਤ ਦਾ ਜਿਹੜਾ ਨਿਯਮ ਹੈ ਸਭ ਤੇ ਇੱਕੋ ਜਿਹਾ ਲਾਗੂ ਹੁੰਦਾ ਹੈ ਜਿੱਦੇ ਤੱਤੀ ਤਵੀ ਤੇ ਗੁਰੂ ਅਰਜਨ ਦੇ ਬੈਠੇ ਸੀ ਐਂ ਸਰਰ ਸਰਰ ਕਰਕੇ ਸੜਿਆ ਸੀ ਮਾਸ ਜਿਵੇਂ ਤੇਰਾ ਸੜਦਾ ਹੈ ਕੁਦਰਤ ਦੇ ਨਿਯਮ ਐਂ ਕੰਮ ਕਰਦੇ ਨੇ ਜਿੱਦੇ ਸਾਹਿਬਜ਼ਾਦੇ ਨੀਹਾਂ 'ਚ ਖੜੇ ਸੀ ਚੱਪਣੀਆਂ ਲਾਉਣ ਵੇਲੇ ਜਿਵੇਂ ਸਾਡੇ ਖੂਨ ਨਿਕਲਦਾ ਹੈ ਐਂ ਨਿਕਲਿਆ ਸੀ ਜਿਹੜੀ ਠੰਡ ਤੈਨੂੰ ਲੱਗਦੀ ਹੈ ਐਂ ਲੱਗਦੀ ਹੈ ਜਿਵੇਂ ਕੰਡੇ ਪੈਰਾਂ 'ਚ ਤੇਰੇ ਵੱਜਦੇ ਐ ਐਂ ਗੁਰੂ ਗੋਬਿੰਦ ਸਿੰਘ ਦੇ ਵੱਜੇ ਐ ਕੁਦਰਤ ਦਾ ਸਿਸਟਮ ਖਰਾਬ ਉਹ ਉਵੇਂ ਹੀ ਚੱਲਦਾ ਹੈ ਪਰ ਜਿਹੜੀ ਚੀਜ਼ ਵੱਖ ਹੈ ਉਹਨਾਂ ਵਿੱਚ ਉਹ ਇਹ ਹੈ ਵੀ ਉਹ ਇਹਨਾਂ ਚੀਜ਼ਾਂ ਦੀ ਪਰਵਾਹ ਹੀ ਨਹੀਂ ਮੰਨਦੇ ਆਪਾਂ ਮੰਨਦੇ ਹਾਂ ਬਸ ਆਹ ਫਰਕ ਹੈ ਉਹ ਪਰਵਾਹ ਕਿਉਂ ਨਹੀਂ ਮੰਨਦੇ ਕਿਉਂਕਿ ਅੰਦਰੋਂ ਸਟਰੋਂਗ ਨੇ ਮਨ ਬਹੁਤ ਮਜ਼ਬੂਤ ਨੇ ਉਹਨਾਂ ਦੇ ਅਸੀਂ ਅੰਦਰੋਂ ਕਮਜ਼ੋਰ ਹਾਂ ਤੇ ਮਨ ਮਜ਼ਬੂਤ ਹੋਣਾ ਸੁਭਾਅ ਸੀ ਸਾਡਾ ਉਹ ਗਿਆਨ ਲੈਂਦੇ ਸੀ ਆਪਾਂ ਇੱਥੇ ਲੰਗਰ ਪ੍ਰਸ਼ਾਦਾ ਛਾਕੀ ਬਹੁਤੇ ਦਵਾਨਾਂ 'ਚ ਮੋੜੇ ਆਉਂਦੇ ਹੁਣ ਫਤਿਹਗੜ੍ਹ ਸਾਹਿਬ ਸਭਾ ਲੰਘ ਕੇ ਹਟੀ ਹੈ ਕਿੰਨੇ ਬੰਦੇ ਤੁਸੀਂ ਉਂਗਲਾਂ ਤੇ ਗਿਣ ਲਓਗੇ ਜਿਹੜੇ ਬੰਦੇ ਇਹ ਕਹਿਣਗੇ ਵੀ ਯਾਰ ਆਹ ਗੱਲ ਸੁਣ ਕੇ ਆਏ ਆ ਉੱਥੇ ਆਹ ਕਿਤੇ ਵੀ ਨਹੀਂ ਤੁਸੀਂ ਵੇਖੋ ਕਿੰਨੇ ਕੁ ਬੰਦੇ ਆ ਵੀ ਅਸੀਂ ਐਲਕੀ ਫਤਿਹਗੜ੍ਹ ਸਾਹਿਬ ਗਏ ਯਾਰ ਗਏ ਹੋਰ ਸੀ ਮੁੜ ਕੇ ਤੇ ਹੋਰ ਹੀ ਆਏ ਆ ਇੰਨਾ ਕੁਝ ਸਿੱਖਿਆ ਇੰਨਾ ਕੁਝ ਸਿੱਖਿਆ ਹੈ ਹੀ ਨਹੀਂ ਸਾਡੇ ਤੇ ਲੰਗਰਾਂ ਤੇ ਜ਼ੋਰ ਦਿੱਤਾ ਪਿਆ ਹੁਣ ਤਿੰਨ ਦਿਨ ਰੋਕ ਰੋਕ ਕੇ ਧੱਕੇ ਨਾਲ ਹੁਣ 2 ਕਿਲੋਮੀਟਰ ਤੇ ਕਿਹੜਾ ਛੱਕ ਲੂ ਹੁਣ ਜਿਹੜਾ ਇੱਥੇ ਛੱਕ ਕੇ ਗਿਆ 2 ਕਿਲੋਮੀਟਰ ਤੇ ਫਿਰ ਭੁੱਖ ਲੱਗ ਜੂ ਉਹਦੋਂ ਤੇ ਜੇ ਆਪਾਂ ਇੱਕ ਪਲਾਨ ਬਣਾਈਏ ਆਹ ਰੋਡ ਜਾਂਦਾ ਭਵਾਨੀਗੜ੍ਹ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਤੱਕ ਮੰਨ ਲਓ ਵੀ ਇਸ ਰੋਡ ਦੇ ਉੱਤੇ 50 ਲੰਗਰ ਲੱਗੇ ਸੀ ਤੇ ਜੇ ਆਪਾਂ 50 ਲੰਗਰਾਂ ਦੇ ਵਿੱਚੋਂ 3-3 ਦਿਨ ਉਹਨਾਂ ਨੇ ਲੰਗਰ ਲਾਏ ਆ ਤੇ ਜੇ ਆਪਾਂ ਵੰਡ ਲਈਏ ਇਹਨੂੰ ਵੀ 3 ਦਿਨ ਦਾ ਲੰਗਰ ਜਿਹੜਾ ਤੂੰ ਲਾਣਾ ਹੈ 1 ਮਹੀਨੇ ਵਿੱਚ 7-8 ਦਿਨ ਲੰਗਰ ਲੱਗ ਜੂ 7-8 ਦਿਨ ਹਰੇਕ ਮਹੀਨੇ ਲੱਗ ਜੂ 1 ਸਾਲ ਵਿੱਚ 100 ਦਿਨ ਲੰਗਰ ਲੱਗ ਜੂ ਨਾਲੇ ਕੰਮ ਆਊ ਕਿਸੇ ਪਰ ਸਾਡੇ ਤੇ ਦਾਨ ਪੁੰਨ ਕਰ ਲਓ ਭਾਈ ਕੱਢੋ 5-5 ਹਜ਼ਾਰ ਰੁਪਈਆ ਕਰ ਦਿਓ ਵੀ 5-5 ਲੱਖ ਇਕੱਠਾ ਚਲੋ ਜੀ ਰੁਕ ਕੇ ਜਾਇਓ ਭਾਈ ਬਸ ਆਹੀ ਕੁਛ ਚੱਲਦਾ ਅਸਲ ਗੱਲ ਜਿਹੜੀ ਹੈ ਉਹਦੇ ਵੱਲ ਕਦੋਂ ਵਧਾਂਗੇ ਆਪਾਂ ਉਹ ਨੀਹਾਂ 'ਚ ਖੜ ਕੇ ਰੋਟੀਆਂ ਖਾ ਕੇ ਉਹ ਨੀਹਾਂ 'ਚ ਖੜ ਕੇ ਜਲੇਬੀਆਂ ਖਾ ਕੇ ਉਹ ਨੀਹਾਂ 'ਚ ਖੜ ਕੇ ਗਜਰੇਲੇ ਖਾ ਕੇ ਉਹ ਨੀਹਾਂ 'ਚ ਖੜ ਕੇ ਤਕੜੇ ਸੀ ਦਿਮਾਗ ਬੜੇ ਕੰਮ ਕਰਦੇ ਸੀ ਉਹਨਾਂ ਦੇ ਅਕਲ ਬੜੀ ਕਮਾਲ ਬੌਧਿਕ ਪੱਧਰ ਬਹੁਤ ਉੱਚਾ ਸੀ ਉਹਨਾਂ ਦਾ ਉੱਚੇ ਬਹੁਤ ਸੀ ਬੌਧਿਕ ਪੱਧਰ ਵਜੀਦਾ ਵਰਗੇ ਤੇ ਜ਼ੀਰੋ ਹੁੰਦੇ ਐ ਮੈਂ ਕਹਿੰਦਾ ਤੇਰਾ ਬੌਧਿਕ ਪੱਧਰ ਐਸਾ ਹੋਵੇ ਆ ਲਾਲ ਬੱਤੀ ਵਾਲਾ ਮੰਤਰੀ ਪਾ ਕੇ ਚਿੱਟੇ ਕੱਪੜੇ ਜੈਕਟਾਂ ਪਾਈ ਫਿਰਦਾ ਜ਼ੀਰੋ ਲੱਗੇ ਤੇਰੇ ਸਾਹਮਣੇ ਐਸਾ ਬੌਧਿਕ ਪੱਧਰ ਹੋਵੇ ਤੇਰਾ ਕੱਪੜਿਆਂ ਨਾਲ ਤੂੰ ਮੁਕਾਬਲਾ ਨਹੀਂ ਅਮੀਰਾਂ ਦਾ ਕਰ ਸਕਦਾ ਗੱਡੀਆਂ ਨਾਲ ਅਮੀਰਾਂ ਦਾ ਕੀ ਮੁਕਾਬਲਾ ਕਰ ਲੈਣਾ ਤੂੰ ਕੋਠੀਆਂ ਵਿੱਚ ਇਹਨਾਂ ਦਾ ਮੁਕਾਬਲਾ ਕੀ ਕਰ ਲਓਗੇ ਤੁਸੀਂ ਗੁਰੂ ਸਾਹਿਬ ਦਾ ਕਿਲਾ ਐਡਾ ਵੱਡਾ ਨਹੀਂ ਸੀ ਜਿੰਨੇ ਬਾਦਸ਼ਾਹਾਂ ਦੇ ਕਿਲੇ ਵੱਡੇ ਸੀ ਫੌਜਾਂ ਗੁਰੂ ਸਾਹਿਬ ਦੀਆਂ ਇੰਨੀਆਂ ਨਹੀਂ ਸੀ ਜਿੰਨੀਆਂ ਰਾਜਿਆਂ ਮਹਾਰਾਜਿਆਂ ਦੀਆਂ ਫੌਜਾਂ ਵੱਡੀਆਂ ਸੀ ਸ਼ਸਤਰ ਉਹਨਾਂ ਕੋਲ ਜ਼ਿਆਦਾ ਵੱਡੇ ਸੀ ਜ਼ਿਆਦਾ ਸੈਨਾ ਸੀ ਮਹਿਲ ਬਹੁਤ ਵੱਡੇ ਸੀ ਕੱਪੜੇ ਲੀੜੇ ਬਹੁਤ ਜ਼ਿਆਦਾ ਸੀ ਉਹਨਾਂ ਕੋਲ ਪਰ ਸਤਿਗੁਰਾਂ ਦਾ ਬੌਧਿਕ ਪੱਧਰ ਐਡਾ ਉੱਚਾ ਸੀ ਕਿ ਸਾਹਮਣੇ ਆਉਂਦੇ ਸੀ ਤੇ ਲੱਤਾਂ ਕੰਬਦੀਆਂ ਸੀ ਵੀ ਜੇ ਆਹ ਪੁੱਛ ਲਿਆ ਜਵਾਬ ਕੀ ਦੇਣਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਹਾਂਜੀ ਪਿਆਰਿਓ ਧਿਆਨ ਇੱਧਰ ਰੱਖੋ ਜੇ ਆਹ ਗੱਲ ਪੁੱਛ ਲਈ ਤੇ ਬੋਲਣਾ ਕਿੱਦਾਂ ਹੈ ਉਹਨਾਂ ਦੇ ਸਾਹਮਣੇ ਲੱਤਾਂ ਕੰਬਣਗੀਆਂ ਖੜਿਆਂ ਦੀਆਂ ਜੇ ਪੰਗਾ ਲੈ ਲਿਆ ਸਾਡੇ ਵਰਗਾ ਸਿੱਖ ਜਦੋਂ ਜਾਂਦਾ ਸੀ ਨਾ ਗੁਰੂ ਗੋਬਿੰਦ ਸਿੰਘ ਕੋਲ ਇੱਥੇ ਹੀ ਮੀਣੇ ਜੇ ਬਣ ਜਾਂਦੇ ਆ ਸੀ ਸਾਡੇ ਇੱਥੇ ਐ ਕੰਮ ਚੱਲ ਜਾਂਦਾ ਹੈ ਦੇਖਿਓ ਬਾਹਰ ਐ ਐ ਪੈਂਦੇ ਆ ਗਲ ਪੈਣ ਇੱਥੇ ਐ ਬਸ ਪਿੱਚੀ ਬਿੱਲੀ ਇੱਥੇ ਚੱਲਦਾ ਐ ਕੰਮ ਇੱਥੇ ਸਾਰੇ ਹੀ ਆਪਾਂ ਐ ਸਾਰੇ ਭਰੇ ਫਿਰਦੇ ਆਪਾਂ ਕਿਹੜਾ ਆਜੂ ਇੱਥੇ ਵੀ ਪਿੱਚੀ ਬਿੱਲੀ ਵਾਂਗੂ ਖੜੇ ਨੇ ਇੱਥੇ ਗੁਰੂ ਸਾਹਿਬ ਤੋਂ ਤੇ ਐ ਚੱਲਦੇ ਸੀ ਸਾਰੇ ਵੀ ਜੇ ਉਹਨਾਂ ਦੇ ਸਾਹਮਣੇ ਖੜਿਆ ਤੇ ਮੈਨੂੰ ਪੁੱਛ ਲਿਆ ਤੇ ਮੈਂ ਲੱਗਿਆ ਨਾ ਜਦੋਂ ਦੋਗਲੀਆਂ ਜੀਆਂ ਗੱਲਾਂ ਕਰਨ ਉਹਨਾਂ ਨੇ ਮਿੰਟ ਸਕਿੰਟ ਪੰਜ ਨਹੀਂ ਲੱਗਣੇ ਉਹਦੀ ਪੈਰੋਂ ਕੱਢ ਲੈਣੇ ਉੱਥੇ ਹੀ ਫੜ ਲੈਣਗੇ ਮੈਨੂੰ ਬੌਧਿਕ ਪੱਧਰ ਐਸਾ ਉੱਚਾ ਹੈ ਖੜਿਆ ਨਹੀਂ ਜਾਂਦਾ ਉਹਨਾਂ ਸਾਹਮਣੇ ਬੋਲ ਕੇ ਨਾ ਲਓ ਮੈਂ ਤੁਹਾਨੂੰ ਕਹਿ ਰਿਹਾ ਨਹੀਂ ਮੁਕਾਬਲਾ ਹੋਣਾ ਤੁਹਾਡੇ ਤੋਂ ਆ ਰਾਜੇ ਮਹਾਰਾਜਿਆਂ ਦੀਆਂ ਗੱਡੀਆਂ ਇਹਨਾਂ ਦਾ ਇਹਨਾਂ ਦੇ ਇਹ ਬਹੁਤ ਉੱਚੇ ਹੈ ਸਿੱਖ ਕੌਮੇ ਮੈਂ ਸਿੱਧਾ ਕਹਿ ਦਿਆਂ ਵੀ ਸਿੱਖ ਕੌਮੇ ਬੜੀ ਛੋਟੀ ਜੀ ਹੈ ਤੂੰ ਤੇਰੀ ਗਿਣਤੀ ਬਹੁਤ ਛੋਟੀ ਹੈ ਕਦੇ ਵੀ ਤੁਸੀਂ ਇਹਨਾਂ ਦੀ ਗਿਣਤੀ ਦਾ ਮੁਕਾਬਲਾ ਨਹੀਂ ਕਰ ਸਕਣਾ ਇਹਨਾਂ ਦੇ ਲੀਡਰਾਂ ਦਾ ਮੁਕਾਬਲਾ ਨਹੀਂ ਹੋਣਾ ਇਹਨਾਂ ਦੇ ਪੈਸੇ ਦਾ ਮੁਕਾਬਲਾ ਨਹੀਂ ਕਰ ਸਕਣਾ ਤੁਸੀਂ ਇਹ ਬਹੁਤ ਵੱਡੀ ਗਿਣਤੀ 'ਚ ਨੇ ਅਸੀਂ ਬਹੁਤ ਥੋੜੇ ਜਿਹੇ ਹਾਂ ਇੱਕੋ ਚੀਜ਼ ਹੈ ਜਿਹੜੀ ਤੁਹਾਨੂੰ ਉੱਚਾ ਕਰ ਸਕਦੀ ਹੈ ਉਹ ਹੈ ਬੌਧਿਕ ਪੱਧਰ ਦਿਮਾਗ ਉਹ ਤਾਂ ਤੁਹਾਡਾ ਸਾਡਾ ਤੁਹਾਡਾ ਤਾਂ ਉੱਚਾ ਹੋਣਾ ਹੈ ਗਿਆਨ ਗੁਰੂ ਦੇ ਸਿੱਖਾਂ ਸੀ ਕੋਈ ਪੱਥਰ ਨੂੰ ਮੰਨਦਾ ਹੈ ਕੋਈ ਪਿੱਪਲ ਨੂੰ ਮੰਨਦਾ ਹੈ ਕੋਈ ਸੱਪ ਨੂੰ ਗੁਰੂ ਮੰਨਦਾ ਹੈ ਕੋਈ ਇੰਨੇ ਦੇਵਤੇ ਬਣਾਈ ਫਿਰਦਾ ਹੈ ਯਾਰ ਸਾਡਾ ਗੁਰੂ ਗਿਆਨ ਨੌਲੇਜ ਸਮਝ ਇੱਕੋ ਹੀ ਚੀਜ਼ ਹੈ ਜਿਹੜੀ ਤੁਹਾਨੂੰ ਸਭ ਤੋਂ ਉੱਪਰ ਲਿਜਾ ਸਕਦੀ ਹੈ ਉਹ ਹੈ ਤੁਹਾਡਾ ਬੌਧਿਕ ਪੱਧਰ ਦਾ ਵਿਕਾਸ ਹੋਰ ਕੁਛ ਨਹੀਂ ਕਿਤੇ ਨਹੀਂ ਮੁਕਾਬਲਾ ਕਰ ਸਕਦੇ ਇਹ ਪੱਕੀ ਗੱਲ ਹੈ ਗਿਣਤੀ ਦੇ ਹਿਸਾਬ ਨਾਲ ਅਸੀਂ ਬਹੁਤ ਥੋੜੇ ਕਦੇ ਨਹੀਂ ਹੋਣਾ ਤੁਸੀਂ ਅੱਤ ਕਥਣੀਆਂ ਨਾ ਕਰਿਆ ਕਰੋ ਇਦਾਂ ਦੀਆਂ ਗੱਲਾਂ ਕਰਕੇ ਵੀ ਤੁਸੀਂ ਅਸੀਂ ਇਦਾਂ ਕਰ ਦਿਆਂਗੇ ਆਹ ਕਰ ਦਿਆਂਗੇ ਅੱਤ ਕਥਣੀਆਂ ਨੇ ਗਲਤ ਸਟੇਟਮੈਂਟਾਂ ਨਾ ਦੇ ਜਿਹੜੇ ਜਿਹੜਾ ਕੁਦਰਤ ਦਾ ਸਿਸਟਮ ਹੈ ਉਹ ਉਵੇਂ ਹੀ ਰਹਿਣਾ ਤੂੰ ਇਹ ਭੜਕ ਨਾ ਮਾਰ ਇਸ ਗੱਲ ਦੀ ਤੇਰੀ ਇੱਕ ਫੁਕਰੀ ਸਟੇਟਮੈਂਟ ਨੇ ਲੱਖਾਂ ਦਾ ਨੁਕਸਾਨ ਕਰਵਾ ਦੇਣਾ ਸਾਨੂੰ ਪਤਾ ਸਾਡੀ ਗਿਣਤੀ ਥੋੜੀ ਹੈ ਸਾਡੀ ਗਿਣਤੀ ਘੱਟ ਹੈ ਸਿੱਖਾਂ ਦੀ ਭਾਰਤ ਦੇ ਵਿੱਚ ਸਾਡੀ ਪਾਪੂਲੇਸ਼ਨ ਦੇ ਹਿਸਾਬ ਨਾਲ ਸਾਡੀ ਗਿਣਤੀ ਥੋੜੀ ਹੈ ਸਾਨੂੰ ਸਿਰਫ ਇੱਕੋ ਗੱਲ ਕਰਕੇ ਇੱਕੋ ਹੀ ਚੀਜ਼ ਸਾਨੂੰ ਅੱਗੇ ਲਿਜਾ ਸਕਦੀ ਹੈ ਉਹ ਸਾਡਾ ਬੌਧਿਕ ਵਿਕਾਸ ਤੁਹਾਡੇ ਮਾਈਂਡ ਡਿਵੈਲਪ ਹੋਣ ਪਰਸਨੈਲਿਟੀ ਡਿਵੈਲਪ ਹੋਵੇ ਇਹਨੂੰ ਖੋਲ੍ਹ ਸਕਦੇ ਹਾਂ ਫਿਰ ਨਹੀਂ ਖੜ ਸਕਦਾ ਕੋਈ ਤੁਹਾਡੇ ਸਾਹਮਣੇ ਯਹੂਦੀ ਬਹੁਤ ਛੋਟੀ ਕੌਮ ਹੈ ਤੇ ਇਸ ਵੇਲੇ ਉਹਨਾਂ ਦੀ ਜਿਹੜੀ ਅਮਰੀਕਾ ਦੀ ਇਕਨੋਮੀ ਹੈ ਜਿਹੜੀ ਉਹ ਸਾਰੀ ਯਹੂਦੀਆਂ ਦੇ ਹੱਥ ਹੈ ਤੇ ਯਹੂਦੀਆਂ ਨੇ ਇੱਕੋ ਗੱਲ ਤੇ ਜ਼ੋਰ ਦਿੱਤਾ ਗੁਰਦੁਆਰਿਆਂ ਤੇ ਕਲਸਾਂ ਤੇ ਸੋਨੇ ਤੇ ਲੰਗਰਾਂ ਤੇ ਕੋਈ ਜ਼ੋਰ ਨਹੀਂ ਲਾਇਆ ਉਹਨਾਂ ਨੇ ਜ਼ੋਰ ਕੀ ਲਾਇਆ ਕਹਿੰਦੇ ਕਰੋੜ ਕ ਹੈ ਆ ਹਰੇਕ ਬੰਦਾ ਵੱਧ ਤੋਂ ਵੱਧ ਪੜ੍ਹੇ ਪਤਾ ਹੀ ਨਹੀਂ ਲੱਗਾ ਉਹ ਕਦੋਂ ਪੜ੍ਹਾਈ ਕਰ ਗਏ ਕਦੋਂ ਉਹ ਇਸ ਵੇਲੇ ਅਮਰੀਕਾ ਦੀ ਇਕਨੋਮੀ ਤੇ ਕਬਜ਼ਾ ਕਰ ਲਿਆ ਦਿਮਾਗ ਤੇਜ਼ ਨੇ ਉਹਨਾਂ ਦਾ ਗਿਆਨ ਗੁਰੂ ਸਾਡਾ ਤੇ ਗੁਰੂ ਹੀ ਗਿਆਨ ਹੈ ਅਸੀਂ ਤੇ ਮੱਥਾ ਹੀ ਗਿਆਨ ਨੂੰ ਦੇਖਦੇ ਹਾਂ ਤਾਂ ਕਰਕੇ ਮੈਂ ਤੁਹਾਨੂੰ ਇੱਕੋ ਗੱਲ ਬਾਰ ਬਾਰ ਕਹਿ ਰਿਹਾ ਕਿ ਜਿਹੜਾ ਅਸੀਂ ਇੱਥੇ ਲੈ ਰਹੇ ਹਾਂ ਨਾ ਸੰਗਤ ਵਿੱਚ ਆ ਕੇ ਉਹ ਗਿਆਨ ਅੰਮ੍ਰਿਤ ਹੈ ਅਸੀਂ ਨਹੀਂ ਜਾਣਦੇ ਦੂਜਾ ਤੀਜਾ ਕਿਹੜਾ ਹੈ ਅਸੀਂ ਨਹੀਂ ਜਾਣਦੇ ਕੌਣ ਹੈ ਇੱਥੇ ਅਸੀਂ ਨਹੀਂ ਜਾਣਦੇ ਸਾਡੇ ਵਾਸਤੇ ਤੇ ਸਾਨੂੰ ਸਮਝ ਦਿਓ ਅਕਲ ਦਿਓ ਭਾਈ ਮੈਨੂੰ ਕੋਈ ਗੱਲ ਸਮਝਾਵੇ ਮੈਂ ਲੱਖ ਚ ਬਹਿ ਕੇ ਸੁਣਾ ਲੱਖ ਚ ਮੈਂ ਇਕੱਲਾ ਸੁਣਨ ਨੂੰ ਤਿਆਰ ਹਾਂ ਮੈਂ ਇਕੱਲਾ ਹੀ ਸੁਣ ਲੂ ਮੈਂ ਇਕੱਲਾ ਗੱਲ ਕਹਿਣ ਨੂੰ ਤਿਆਰ ਹਾਂ ਮੈਨੂੰ 10 ਲੱਖ ਦੀ 10,000 ਦੀ ਲੋੜ ਨਹੀਂ 10 ਬੰਦੇ ਸੁਣਨ ਜ਼ਰੂਰਤ ਨਹੀਂ ਇੱਕ ਹੀ ਸੁਣ ਲੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹੋਣਗੇ ਨਹੀਂ ਸੁਣਦੇ ਛੱਡੋ ਪਰੇ ਮੇਰਾ ਲੈਣਾ ਸੁਣੇ ਬਸ ਮੈਨੂੰ ਹੋਰ ਨਹੀਂ ਲੋੜ ਬਸ ਕੋਈ ਲੋੜ ਨਹੀਂ ਕਿੰਨੇ ਲੋਕਾਂ ਦੇ ਲੋਕਾਂ 'ਚ ਗੱਲ ਗਈ ਹੋਣੀ ਬਾਬਾ ਭਾਈ ਲੈਣਾ ਜੀ ਗੁਰੂ ਅੰਗਦ ਸਾਹਿਬ ਕਹਿੰਦੇ ਹੋਣਗੇ ਠੀਕ ਹੈ ਬਥੇਰਿਆਂ ਨਾਲ ਗੱਲ ਕੀਤੀ ਹੈ ਮੇਰੇ ਪੁੱਤ ਵੀ ਨਹੀਂ ਸੁਣਦੇ ਛੱਡੋ ਨਹੀਂ ਸੁਣਦੇ ਨਾ ਸੁਣੋ ਮੇਰਾ ਅਮਰਦਾਸ ਸੁਣਦਾ ਨਾ ਬਸ ਬਹੁਤ ਹੈ ਇੱਕ ਬਹੁਤਿਕ ਵਿਕਾਸ ਇਹਦਾ ਇਹਦੇ ਸਾਹਮਣੇ ਰਾਜਾ ਮਹਾਰਾਜਾ ਬੋਲ ਕੇ ਵਿਖਾਵੇ ਗੱਲ ਕਰਕੇ ਵਿਖਾਵੇ ਇਹਦੇ ਸਾਹਮਣੇ ਜਿਹੜਾ ਮਰਜ਼ੀ ਟੌਪਿਕ ਛੇੜੋ ਕਰੋ ਗੱਲ ਕਰ ਨਹੀਂ ਸਕਦਾ ਕੋਈ ਬੋਲ ਨਹੀਂ ਸਕਦਾ ਇਹਦੇ ਸਾਹਮਣੇ ਗੁਰੂ ਰਾਮਦਾਸ ਕਹਿੰਦੇ ਹੋਣਗੇ ਛੱਡੋ ਪਰੇ ਨਹੀਂ ਸੁਣਦਾ ਪਿਰਥੀ ਚੰਦ ਰਹਿਣ ਲੈਣ ਦਿਓ ਮਗਰੋਂ ਇਹਨੂੰ ਪੁੱਤ ਭਾਵੇਂ ਮੇਰਾ ਹੀ ਹੈ ਜੰਮਿਆ ਬੀਬੀ ਭਾਨੀ ਦੀ ਕੁੱਖੋਂ ਹੈ ਛੱਡ ਪਰੇ ਨਹੀਂ ਸੁਣਦਾ ਨਾ ਸੁਣਨ ਦੇ ਮੇਰਾ ਅਰਜਨ ਦੇਵ ਸੁਣਦਾ ਹੈ ਇਹ ਕੱਲਾ ਹੀ ਬਥੇਰਾ ਕੱਲਾ ਹੀ ਵਾਧੂ ਸਾਡੀ ਪ੍ਰੋਬਲਮ ਇਹ ਹੈ ਸਾਡੀ ਬਿਮਾਰੀ ਇਹ ਬਹੁਤ ਪਈ ਹੋਈ ਹੈ ਸਾਨੂੰ ਵੀ ਸਾਨੂੰ ਤੇ ਲੱਖ ਬੰਦਾ ਸੁਣ ਰਿਹਾ ਸਾਨੂੰ ਤੇ 50,000 ਸੁਣ ਰਿਹਾ ਛੱਡੋ 50,000 ਪੰਜ ਹੀ ਬਹੁਤ ਰਹਿ ਜਾਣਗੇ ਪੰਜ ਰਹਿ ਜਾਓ ਪੰਜ ਪੰਜ ਪੰਜ ਤੇ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਤੁਹਾਡੇ ਨਾਲ ਗੱਲ ਕਰਦਾ ਹਾਂ ਪੱਕੀ ਵੀ ਆਉਣ ਵਾਲੇ ਦੋਵਾਂ ਤਿੰਨਾਂ ਸਾਲਾਂ ਵਿੱਚ ਵੇਖਿਓ ਆਹ ਇਕੱਠ ਨਹੀਂ ਹੋ ਸਕਦਾ ਜਿਹੜੀ ਗੱਲ ਮੈਂ ਕਰਦਾ ਜਾਂ ਮੈਂ ਕਰਨੀ ਚਾਹੁੰਦਾ ਉਹ ਸਿਰਫ 50 ਹੀ ਸੁਣ ਸਕਣਗੇ ਹਾਂ ਇੰਨੇ ਨਹੀਂ ਸੁਣ ਸਕਣਗੇ ਇੰਨਿਆਂ ਦਾ ਦਿਲ ਨਹੀਂ ਪੈਣਾ ਵੀ ਅਸੀਂ ਸੁਣ ਲਈਏ ਸਿਰਫ 50 ਕਹਿਣਗੇ ਅਸੀਂ ਸੁਣਦੇ ਹਾਂ ਬਾਕੀਆਂ ਨੇ ਕਹਿਣਾ ਨਾ ਨਾ ਨਾ ਅਸੀਂ ਨਹੀਂ ਸੁਣ ਸਕਦੇ ਨਹੀਂ ਸੁਣੀ ਜਾਣੀ ਫਿਰ ਇਹ ਇਹਦੇ ਲਈ ਤੁਹਾਨੂੰ ਦਿਲ ਕੱਢਣਾ ਪੈਣਾ ਜਾਂ ਆਹ ਰੱਖ ਲਓ ਤੇ ਜਾਂ ਫਿਰ ਸੱਚ ਰੱਖ ਲਓ ਇੱਕ ਰੱਖੋ ਜਾਂ ਤੇ ਸੱਚ ਸੁਣਾਓ ਸੱਚ ਸੁਣਨ ਵਾਲੇ 50 ਹੋਣ ਜਾਂ ਫਿਰ ਐਡਾ ਐਡਾ ਇਕੱਠ ਰੱਖ ਲਓ ਏਡੀ ਦੁਨੀਆ ਉਹ ਕਿੱਥੇ ਤੱਕ ਬਈ 10,000 ਬੰਦਾ ਬਈ 20,000 ਬੰਦਾ ਉਹ ਹੋਣ ਜਿਹੜੇ ਸੁਣਦੇ ਆ ਤੇਰੇ ਉਹ ਹੋਣ ਯਾਰ ਆਪਣੇ ਉਹ ਇੱਕ ਉਹ ਬੰਦੇ ਆ ਇੱਕ ਸੋਚ ਦੇ ਇੱਕ ਜਮਾਤ ਦੇ ਮੈਂ ਕਹਿੰਦਾ ਹੁਣ ਚਲੋ ਹੁਣ ਗੱਲ ਕਰੋ ਵੇਖੋ ਕਈ ਗੱਡੀਆਂ ਚ ਆਏ ਹੋ ਨਾ ਬਹਿ ਕੇ ਹੁਣ ਗੱਡੀ ਦੇ ਵਿੱਚ ਤੁਸੀਂ 4 ਜੀ ਬੈਠੇ ਤੇ 4 ਜੀ ਕੌਣ ਨੇ ਆਪਣੇ ਨੇ ਤੇ ਜਿਹੜੇ ਉਹ 4 ਇੱਕ ਸੋਚਦੇ ਐ ਤੁਸੀਂ ਤੁਸੀਂ ਦਿੱਲੀ ਨੂੰ ਜਾਣਾ ਚਲੋ ਤੇ ਜੇ ਕੋਈ ਬਗਾਨਾ ਜਾਣੇ ਨਾ ਪਛਾਣੇ ਉਲਟ ਹੋਵੇ ਤੇਰੇ ਤੋਂ ਉਲਟ ਵਿਚਾਰਾਂ ਦਾ ਹੋਵੇ ਉਹਦੇ ਨਾਲ ਤੇ ਤੁਸੀਂ 5 ਮਿੰਟ ਨਹੀਂ ਬਹਿ ਸਕਦੇ ਤੇ ਅਗਲਾ ਪਤਾ ਕੀ ਕਹਿੰਦਾ ਮੈਨੂੰ ਗੱਡੀ 'ਚ ਪਾ ਕੇ ਲੈ ਕੇ ਚੱਲੋ ਮੈਂ ਤੁਹਾਡੇ ਨਾਲ ਦਿੱਲੀ ਤੱਕ ਜਾਣਾ ਆਪਾਂ ਕਹਿੰਦੇ ਰਹਿਣ ਦੇ ਯਾਰ ਤੂੰ ਪਰੇ ਵੀ ਤੂੰ ਤੇ ਸਾਡਾ ਵੀ ਸਵਾਦ ਖਰਾਬ ਕਰ ਦੇਂਗਾ ਆਖੋ ਸਤਨਾਮ ਵੀ ਸਾਡਾ ਵੀ ਸਵਾਦ ਖਰਾਬ ਕਰੇਗਾ ਤੂੰ ਵਿੱਚ ਬਹਿ ਕੇ ਤੇਰੇ ਹੁੰਦਿਆਂ ਤੇ ਅਸੀਂ ਗੱਲ ਹੀ ਨਹੀਂ ਕਰ ਸਕਦੇ ਤੂੰ ਪਰੇ ਜਾ ਪਰੇ ਤੂੰ ਵਿੱਚ ਬਹਿ ਜਾਏਗਾ ਸਾਡਾ ਵੀ ਸਵਾਦ ਖਰਾਬ ਕਰੇਗਾ ਘੱਟ ਤੋਂ ਘੱਟ 10 ਹੋਣ 20 ਹੋਣ ਹੋਣ ਦਿਓ ਜਿਨ੍ਹਾਂ ਦੀ ਸੁਰ ਰਲਦੀ ਹੋਵੇ ਹੋਣ ਦਿਓ ਜਿਹੜੇ ਗੱਲ ਸਮਝਦੇ ਹੋਣ ਹੋਣ ਦਿਓ ਜਿਨ੍ਹਾਂ ਦੀ ਮਨ ਇੱਕ ਹੋਵੇ 10 ਹੀ ਹੋਣ ਭਾਵੇਂ ਬਸ ਜੇ ਆਹ ਕੁਝ ਇਕੱਠਾ ਕਰਨ ਲੱਗਦੇ ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਗੁਰੂ ਅੰਗਦ ਸਾਹਿਬ ਨੇ ਖਡੂਰ ਸਾਹਿਬ ਛੱਡਣਾ ਹੀ ਨਹੀਂ ਸੀ ਉਹਨਾਂ ਨੇ ਕਹਿਣਾ ਸੀ ਇੰਨਾ ਲੁੰਗ ਲਾਣਾ ਇਕੱਠਾ ਹੋਇਆ ਐਡਾ ਵੱਡਾ ਕਰਤਾਰਪੁਰ ਵਸਿਆ ਵਸਾਇਆ ਮੈਂ ਐਵੇਂ ਛੱਡ ਦਿਆਂ ਉਹਨਾਂ ਨੇ ਕਹਿਣਾ ਸੀ ਮੈਂ ਨਹੀਂ ਛੱਡਦਾ ਸਾਡੇ ਵਾਂਗੂ ਕੇਸ ਕਰ ਕਰਕੇ ਮਰ ਜਾਂਦੇ ਵੀ ਹਾਏ ਗੁਰਦੁਆਰਾ ਮੇਰਾ ਹੈ ਕਬਜ਼ਾ ਇਹਨੇ ਫਲਾਣੇ ਨੇ ਕਰ ਲਿਆ ਗੱਦੀ ਮੇਰੀ ਤੇ ਕਰਤਾਰਪੁਰ ਵੀ ਤੇ ਮੇਰਾ ਹੀ ਹੈ ਮਹਾਰਾਜ ਕਹਿੰਦੇ ਛੱਡ ਪਰੇ ਖਡੂਰ ਸਾਹਿਬ ਵਸਾਨੇ ਜਾ ਕੇ ਜਿਹਦੇ ਖਡੂਰ ਸਾਹਿਬ ਵਸ ਗਿਆ ਉੱਥੇ ਫਿਰ ਗੁਰੂ ਅਮਰਦਾਸ ਨੇ ਰੌਲਾ ਪਾ ਲੈਣਾ ਸੀ ਵੀ ਜਗ੍ਹਾ ਤੇ ਮੇਰੀ ਹੈ ਜਾਂ ਜਦੋਂ ਪੱਗ ਮੈਨੂੰ ਮਿਲੀ ਹੈ ਤੇ ਜਗ੍ਹਾ ਮੇਰੀ ਨਾ ਹੋਈ ਉਹ ਕਹਿੰਦੇ ਰਹਿਣ ਦਿਓ ਛੱਡੋ ਰੌਲਾ ਪਾਉਣ ਦੀ ਲੋੜ ਨਹੀਂ ਇਹਨਾਂ ਨੂੰ ਇੱਥੇ ਰਹਿਣ ਦਿਓ ਆ ਜੋ ਆਪਾਂ ਜਿਹੜੇ 15 ਜਣੇ ਹੈ ਨਾ ਆ ਜੋ ਚੱਲੀਏ ਆਪਾਂ ਜਾ ਕੇ ਗੋਇੰਦਵਾਲ ਵਸਾਉਂਦੇ ਹਾਂ ਉੱਥੇ ਬਹਿ ਕੇ ਗੱਲ ਕਰਾਂਗੇ ਸਾਨੂੰ ਸਵਾਦ ਉਹ ਗਿਆਨ ਦਾ ਆਉਂਦਾ ਸਾਨੂੰ ਬਿਲਡਿੰਗਾਂ ਸਵਾਦ ਨਹੀਂ ਦਿੰਦੀਆਂ ਸਾਨੂੰ ਬਿਲਡਿੰਗਾਂ ਨਹੀਂ ਸਵਾਦ ਦਿੰਦੀਆਂ ਇੱਥੇ ਸਾਨੂੰ ਜਗ੍ਹਾ ਨਹੀਂ ਸਵਾਦ ਦਿੰਦੀ ਸਾਡਾ ਸਾਡਾ ਸਵਾਦ ਹੈ ਗੱਲਬਾਤ ਦਾ ਆ ਵੇਖੋ ਨਾ ਹੁਣ ਆਪਾਂ ਇੱਥੇ ਗੱਲਾਂ ਕਰਦੇ ਹਾਂ ਮੰਡੀ ਸਵਾਦ ਦਿੰਦੀ ਸਾਨੂੰ ਆਪਾਂ ਗੱਲਾਂ ਕਰਦੇ ਹਾਂ ਆਪਾਂ ਭੈਣ ਭਰਾ ਬੈਠੇ ਕਰਦੇ ਹਾਂ ਚਲੋ ਉੱਥੇ ਖੇਤਾਂ 'ਚ ਬਹਿ ਕੇ ਕਰ ਲਾਂਗੇ ਉੱਥੇ ਵੀ ਸਵਾਦ ਆਹੀ ਆਊ ਚਲੋ ਕਿਸੇ ਵੱਟ ਤੇ ਬਹਿ ਕੇ ਕਰਦੇ ਹਾਂ ਉੱਥੇ ਵੀ ਆਹੀ ਆਊ ਜਿੱਥੇ ਮਰਜ਼ੀ ਬਹਿ ਜਾਓ ਉੱਥੇ ਹੀ ਉਹ ਸਵਾਦ ਆਉਣਾ ਗੱਲ ਹੈ ਉਹ ਉਹ ਸਮਝਦੀ ਉਹ ਪੱਧਰ ਐਸਾ ਹੋਵੇ ਆਓ ਪਿਆਰਿਓ ਉੱਚੇ ਹੋਈਏ ਗੁਰੂ ਸਾਡਾ ਬੜਾ ਹੀ ਉੱਚਾ ਹੈ ਸਾਨੂੰ ਮਹਾਰਾਜ ਬਹੁਤ ਉੱਚਾ ਕਰਨਾ ਚਾਹੁੰਦੇ ਨੇ ਨਾ ਨੀਵੇਂ ਗਿਰੀਏ ਬਾਰ ਬਾਰ ਬਾਰ ਬਾਰ ਥੱਲੇ ਨਾ ਗਿਰੀਏ ਉੱਚੇ ਉੱਚੇ ਬਹੁਤ ਉੱਚੇ ਸਭ ਤੇ ਉੱਚੇ ਜਾਣੇ ਨਾਨਕ ਨਾਮ ਪਿਆਰ ਉੱਚੇ ਹੋ ਬਹੁਤ ਪੱਧਰ ਉੱਚਾ ਕਰੋ ਕਦੇ ਵੀ ਬੰਦਾ ਮਹਿੰਗਾ ਨਹੀਂ ਏਦਾਂ ਹੋ ਸਕਦਾ, ਮਹਿੰਗੇ ਵਿਚਾਰਾਂ ਕਰਕੇ ਬੰਦਾ ਮਹਿੰਗਾ ਹੁੰਦਾ ਹੈ। ਤੇ ਦਿਲੋਂ ਇਹ ਗੱਲ ਕਹੋ ਵੀ ਮੇਰੇ ਸੱਚੇ ਪਾਤਸ਼ਾਹ ਤੁਹਾਡਾ ਸੱਚਾ ਗਿਆਨ ਹੈ ਨਾ ਜਿਹੜਾ, ਉਹਦੇ ਮੁਕਾਬਲੇ ਕੱਖ ਵੀ ਨਹੀਂ ਕੁਛ। ਲਓ ਪੜੋ ਫਿਰ, ਅੰਮ੍ਰਿਤ ਪੀਆ ਸਤਿਗੁਰ ਪੀਆ, ਅੰਮ੍ਰਿਤ ਪੀਆ ਸਤਿਗੁਰ ਦੀਆ ਜੀ, ਅੰਮ੍ਰਿਤ ਪੀਆ ਸਤਿਗੁਰ ਦੀਆ, ਅੰਮ੍ਰਿਤ ਪੀਆ ਸਤਿਗੁਰ ਦੀਆ, ਅੰਮ੍ਰਿਤ ਪੀਆ ਸਤਿਗੁਰ ਦੀਆ, ਅੰਮ੍ਰਿਤ ਪੀਆ ਸਤਿਗੁਰ ਦੀਆ। ਅਵਰ ਨਾ ਜਾਣਾ ਤੂੰ ਆਤੀਆ, ਅਵਰ ਨਾ ਜਾਣਾ ਤੂੰ ਆਤੀਆ, ਅਵਰ ਨਾ ਜਾਣਾ ਤੂੰ ਆਤੀਆ, ਅਵਰ ਨਾ ਜਾਣਾ ਤੂੰ ਆਤੀਆ, ਅਵਰ ਨਾ ਜਾਣਾ ਤੂੰ ਆਤੀਆ, ਅਵਰ ਨਾ ਜਾਣਾ ਤੂੰ ਆਤੀਆ। ਅੰਮ੍ਰਿਤ ਪੀਆ, ਅੰਮ੍ਰਿਤ ਪੀਆ, ਅੰਮ੍ਰਿਤ ਪੀਆ ਜੀ, ਅੰਮ੍ਰਿਤ ਪੀਆ, ਅੰਮ੍ਰਿਤ ਪੀਆ, ਅੰਮ੍ਰਿਤ ਪੀਆ, ਅੰਮ੍ਰਿਤ ਪੀਆ, ਅੰਮ੍ਰਿਤ ਪੀਆ, ਅੰਮ੍ਰਿਤ ਪੀਆ, ਅੰਮ੍ਰਿਤ ਪੀਆ, ਅੰਮ੍ਰਿਤ ਪੀਆ, ਅੰਮ੍ਰਿਤ ਪੀਆ। ਅਵਰ ਨਾ ਜਾਣਾ ਤੂੰ ਆਤੀਆ, ਅਵਰ ਨਾ ਜਾਣਾ ਤੂੰ ਆਤੀਆ, ਅਵਰ ਨਾ ਜਾਣਾ ਤੂੰ ਆਤੀਆ, ਅਵਰ ਨਾ ਜਾਣਾ ਤੂੰ ਆਤੀਆ, ਅਵਰ ਨਾ ਜਾਣਾ। ਪੜੋ ਅੰਮ੍ਰਿਤ ਪੀਆ ਸਤਿਗੁਰ ਦੀ, ਅੰਮ੍ਰਿਤ ਪੀਆ ਸਤਿਗੁਰ ਦੀਆ, ਅੰਮ੍ਰਿਤ ਪੀਆ ਸਤਿਗੁਰ ਦੀਆ, ਅੰਮ੍ਰਿਤ ਪੀਆ ਸਤਿਗੁਰ ਦੀਆ, ਅੰਮ੍ਰਿਤ ਪੀਆ ਸਤਿਗੁਰ ਦੀਆ, ਅੰਮ੍ਰਿਤ ਪੀਆ ਸਤਿਗੁਰ ਦੀਆ, ਅੰਮ੍ਰਿਤ ਪ੍ਰੀਆ ਸਤਿਗੁਰ ਦੀਆ। ਫਿਰ ਹਾਂਜੀ, ਇੱਕ ਗੱਲ ਹੋਰ ਵੀ ਹੈ ਕਿ ਜਦੋਂ ਅਸੀਂ ਸਮਝ ਲੈਂਦੇ ਹਾਂ ਗੁਰੂ ਸਾਹਿਬ ਦਾ ਗਿਆਨ ਲੈਣ ਵਾਸਤੇ ਗਿਆਨ ਲੈਂਦੇ, ਕਈ ਬੰਦੇ ਗਿਆਨ ਲੈਣ ਵਾਸਤੇ ਗਿਆਨ ਨਹੀਂ ਲੈ ਰਹੇ ਨਾ, ਕਈ ਸ਼ੌਂਕ ਰੱਖਦੇ ਆ ਤੇ ਕਈ ਬਸ ਚਲੋ ਠੀਕ ਹੈ ਜਾ ਆਉਂਦੇ ਹਾਂ, ਮਿਲਦੇ ਹਾਂ ਜੀ, ਪੜ੍ਹਦੇ ਹਾਂ ਜੀ, ਜਾਂ ਸੁਣਾਉਣ ਵਾਸਤੇ ਗਿਆਨ ਦੇਣ ਵਾਸਤੇ ਵੀ ਗਿਆਨ ਦਿੰਦੇ ਆ, ਕਈ ਵਾਰੀ ਗਿਆਨ ਦੇਣ ਲਈ ਵੀ ਗਿਆਨ ਲਿਆ ਜਾਂਦਾ। ਪਰ ਜਿਹੜੇ ਸੱਚਮੁੱਚ ਗਿਆਨ ਲੈਣ ਲਈ ਗਿਆਨ ਲੈਂਦੇ ਆ, ਸਮਝ ਲੈਂਦੇ ਆ, ਉਹ ਫਿਰ ਬੜੀ ਮਸਤੀ ਚ ਰਹਿੰਦੇ ਆ। ਗੁਰੂ ਨਾਨਕ ਪਾਤਸ਼ਾਹ ਦਾ ਬਚਨ ਆਪਾਂ ਪੜ੍ਹਦੇ ਆ ਨਾ, ਜਿਵੇਂ ਵੀ ਗੁੜ ਕਰ ਗਿਆਨ ਧਿਆਨ ਕਰ ਧਾਵੈ, ਆ ਸੁਣਿਓ ਜਰਾ ਦੋ ਚਾਰ ਪੰਕਤੀਆਂ ਸ਼ਬਦ। ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ। ਕਹਿੰਦੇ ਗੁੜ ਜਿਹੜੇ ਬਣਾਉਂਦੇ ਆ ਨਾ, ਜਿਹੜੇ ਸ਼ਰਾਬ ਕੱਢਦੇ ਆ, ਦੇਸੀ ਕੱਢਦੇ ਸੀ ਜਿਹੜੇ, ਉਹ ਗੁੜ ਪਾਉਂਦੇ ਸੀ ਵਿੱਚ, ਇੱਕ ਸੱਕ ਵੀ ਪਾਉਂਦੇ ਸੀ, ਇੱਕ ਮਹੂਏ ਦੇ ਫੁੱਲ ਵੀ ਪਾ ਲੈਂਦੇ ਸੀ ਵੀ ਸਮੈਲ ਆਉਂਦੀ। ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ। ਕਹਿੰਦੇ ਜਦੋਂ ਇਹ ਗਿਆਨ ਲੈਂਦੇ ਆ, ਸਮਝ ਲਓ ਅੰਦਰ ਸ਼ਰਾਬ ਤਿਆਰ ਹੁੰਦੀ ਹੈ, ਕਹਿੰਦੇ ਅੰਦਰ ਹੀ, ਤੇ ਇੱਕ ਤੇ ਸ਼ਰਾਬ ਬਾਹਰ ਹੈ, ਉਹ ਬਾਹਰ ਵਾਲੀ ਤੇ ਤੇਰਾ ਦਿਮਾਗ ਬੌਲਾ ਕਰ ਦਿੰਦੀ, ਬਾਹਰ ਵਾਲੀ ਤੇ ਕਮਲਾ ਜਿਹਾ ਬਣਾ ਦਿੰਦੀ ਬੰਦੇ ਨੂੰ, ਸਵੇਰੇ ਮਾਫੀਆਂ ਮੰਗਦਾ ਰਹਿੰਦਾ, ਰਾਤ ਨੂੰ ਗਲਤੀਆਂ ਕਰਦਾ। ਪਰ ਜਿਹੜੀ ਸ਼ਰਾਬ ਹੈ ਨਾ ਅੰਦਰ ਵਾਲੀ, ਜਿਹੜੀ ਐ ਬਣ ਜੇ ਜੇ ਬਣਾਉਣੀ ਆ ਜੇ ਕਹਿੰਦੇ ਇਹ ਬੰਦੇ ਨੂੰ ਮਸਤ ਰੱਖਦੀ ਹੈ ਫਿਰ ਹਰ ਵੇਲੇ ਬੰਦਾ ਇੱਕ ਰਸ ਇੱਕ ਮਸਤੀ ਚ ਰਹਿੰਦਾ ਹੈ ਫਿਰ ਭਾਵੇਂ ਤਵੀ ਤੇ ਭਾ ਦਿਓ ਭਾਵੇਂ ਦੇਗ ਚੋਂ ਬਾਲ ਦਿਓ ਭਾਵੇਂ ਜੋ ਮਰਜ਼ੀ ਕਰ ਦਿਓ ਨਸ਼ਾ ਲੈਂਦਾ ਨਹੀਂ ਫਿਰ ਗਿਆਨ ਦਾ ਕਹਿੰਦੇ ਗੁੜ ਜਿਵੇਂ ਹੁਣ ਗਿਆਨ ਲੈਂਦੇ ਆ ਪੜੋ ਚਾਹੇ ਸੁਣੋ ਸਮਝ ਲਓ ਗੁੜ ਤਿਆਰ ਹੈ ਉਹਨਾਂ ਬਚਨਾਂ ਦੇ ਵਿੱਚ ਧਿਆਨ ਟਿਕਾਓ ਉਹ ਕੰਮ ਕਰੋ ਪਰਮਾਤਮਾ ਨੂੰ ਧਿਆਨ ਵਿੱਚ ਰੱਖੋ ਰੱਬ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖੋ ਮਹੂਏ ਦੇ ਫੁੱਲ ਪੈ ਗਏ ਤੇ ਉਹਨਾਂ ਬਚਨਾਂ ਨੂੰ ਪ੍ਰੈਕਟੀਕਲ ਕਰੋ ਉਹਨਾਂ ਨੂੰ ਕਮਾਈਏ ਜਦੋਂ ਆਪਾਂ ਗੁਰੂ ਦੇ ਬਚਨਾਂ ਨੂੰ ਕਮਾਉਂਦੇ ਹਾਂ ਕਹਿੰਦੇ ਸੱਕ ਪੈ ਗਿਆ ਕਰ ਕਰਨੀ ਕਸ ਪਾਈਏ ਫਿਰ ਆ ਸਰੀਰ ਦਾ ਮੋਹ ਜਿਹਾ ਨਾ ਕਰਿਆ ਕਰ ਇਹਨੂੰ ਇਹਨੂੰ ਸਰੀਰਕ ਮੋਹ ਤਿਆਗਣ ਰੂਪੀ ਭੱਠੀ ਹੈ ਇਹਨੂੰ ਮੋਹ ਛੱਡ ਦੇ ਇਹਦਾ ਭੱਠੀ ਵੀ ਭੱਠੀ ਦੀ ਵੀ ਲੋੜ ਪੈਣੀ ਹੈ ਫਿਰ ਕਹਿੰਦੇ ਪੋਚਾ ਵੀ ਮਾਰਦੇ ਸ਼ਰਾਬ ਪੀਣ ਆਲੇ ਦੁਆਲੇ ਪੋਚਾ ਜਿਹਾ ਵੀ ਨਹੀਂ ਹੈ ਫੇਰ ਦਿੰਦੇ ਹੁੰਦੇ ਸ਼ਰਾਬ ਪੀਤੀ ਤੇ ਨਹੀਂ ਜ਼ਿੰਦਗੀ 'ਚ ਕਦੇ ਪਰ ਮੈਂ ਕੱਢਦੇ ਵੇਖੇ ਪਰਿਵਾਰਾਂ ਵਿੱਚ ਘਰਾਂ ਦੇ ਵਿੱਚ ਕਈ ਵਾਰੀ ਅੱਗੇ ਦੇਸੀ ਕੱਢ ਕੁੱਢ ਲੈਂਦੇ ਸੀ ਨਾ ਤੇ ਉਹ ਵੇਖਿਆ ਕੱਢਦਿਆਂ ਨੂੰ ਵੀ ਪੋਚਾ ਜਿਹਾ ਵੀ ਫੇਰ ਦਿੰਦੇ ਹੁੰਦੇ ਆਲੇ ਦੁਆਲੇ ਵੀ ਭਾਫ ਜੀ ਬਾਹਰ ਨਹੀਂ ਨਿਕਲਦੀ ਫਿਰ ਉਹੀ ਭਾਫ ਜੀ ਫਿਰ ਡ੍ਰੌਪ ਇੱਕ ਇੱਕ ਬੂੰਦ ਬਣ ਬਣ ਕੇ ਬੋਤਲ 'ਚ ਪਈ ਜਾਂਦੀ ਹੈ ਨਾ ਇੱਦਾਂ ਹੀ ਪੈਂਦੀ ਹੁੰਦੀ ਸੀ ਉਹ ਪਾਣੀ ਜਿਹਾ ਉੱਪਰਲਾ ਪਾਣੀ ਬਦਲੀ ਜਾਂਦੇ ਸੀ ਉਹਦੇ ਤੇ ਦਾਬੜਾ ਜਿਹਾ ਰੱਖ ਕੇ ਐਂ ਜੀ ਉਹਦੇ 'ਚ ਪਾਣੀ ਬਦਲ ਦਿੰਦੇ ਸੀ ਉਹਦੇ 'ਚ ਤੇ ਐਂ ਕੱਢਦੇ ਹੁੰਦੇ ਤੇ ਜੋਗੀ ਕੱਢ ਕੇ ਪੀਂਦੇ ਹੋਣਗੇ ਗੁਰੂ ਨਾਨਕ ਦੇ ਵੇਲੇ ਉਹ ਜੋਗੀ ਬੈਠੇ ਲੋਰ ਦੇ ਵਿੱਚ ਵੀ ਸ਼ਰਾਬ ਦੇ ਵੀ ਨਸ਼ੇ ਦੇ ਵਿੱਚ ਜਿਵੇਂ ਅੱਜ ਕੱਲ੍ਹ ਵੀ ਜੈ ਮਸਤਾਂ ਦੀ ਕਰਦੇ ਫਿਰਦੇ ਨਾ ਕਈ ਹੁਣ ਤੇ ਘੱਟ ਗਿਆ ਕੰਮ ਪਿੱਛੇ ਜੇ 3 ਕੁ ਸਾਲ ਪਹਿਲਾਂ ਬੜਾ ਚੱਲਿਆ ਸੀ ਹਰੇਕ ਗੱਡੀ ਦੀ ਜੈ ਮਸਤਾਂ ਦੀ ਹਰੇਕ ਵੀਰਵਾਰੀ ਰਹਿੰਦੀ ਖੁੰਦੀ ਕਸਰ ਗਾਉਣ ਵਾਲਿਆਂ ਨੇ ਕੱਢਤੀ ਕਈ ਗਾਉਣ ਵਾਲਿਆਂ ਨੇ ਮਸਤ ਪ੍ਰਮੋਟ ਕਰ ਮਸਤਾਂ ਦੇ ਜਾ ਜਾ ਕੇ ਮਸਤ ਕਰਦੇ ਪ੍ਰਮੋਟ ਤੇ ਕਈ ਸਾਡੇ ਨੌਜਵਾਨ ਬੱਚੇ ਮਾਡਲ ਮੰਨਦੇ ਰੋਲ ਮਾਡਲ ਮੰਨਦੇ ਨੇ ਗਾਉਣ ਵਾਲਿਆਂ ਨੂੰ ਵੀ ਗਾਉਣ ਵਾਲਾ ਗੱਲ ਵਧੀਆ ਕਰਦਾ ਤੇ ਗਾਉਣ ਵਾਲਾ ਜਿੱਥੋਂ ਇਹਨੂੰ ਦਾਤ ਮਿਲੀ ਆਪਾਂ ਵੀ ਚੱਲਦੇ ਹਾਂ ਤੇ ਗਾਉਣ ਵਾਲਿਆਂ ਦੇ ਮਗਰ ਕਈ ਬੰਦੇ ਫਿਰ ਐ ਤੁਰ ਗਏ ਤੇ ਜਦੋਂ ਉਹਨਾਂ ਮਸਤਾਂ ਨੂੰ ਲੋਕ ਵੇਖਦੇ ਆ ਸ਼ਰਾਬ ਵਾਲੀ ਪਿਆਲੀ ਹੱਥ 'ਚ ਫੜੀ ਹੁੰਦੀ ਉਹਨਾਂ ਦੇ ਫੀਮ ਦੀ ਗੋਲੀ ਐ ਲਿਆਓ ਪ੍ਰਸ਼ਾਦ ਦਿਓ ਸਾਰਿਆਂ ਨੂੰ ਥੋੜਾ ਥੋੜਾ ਫਿਰ ਇਕੱਠੇ ਹੋ ਜਾਂਦੇ ਨੇ ਇਦਾਂ ਦੇ ਬੰਦੇ ਪੀਣ ਵਾਲੇ ਵੀ ਪੀਣ ਵਾਲੇ ਜਿਹੜੇ ਦੇਸ਼ ਵਿੱਚ ਸ਼ਰਾਬ ਚੜਾਉਣ ਨੂੰ ਧਰਮ ਸਮਝਿਆ ਜਾਂਦਾ ਹੋਵੇ ਸ਼ਰਾਬ ਨਸ਼ੇ ਤੇ ਭੰਗ ਤੇ ਇਹਨਾਂ ਚੀਜ਼ਾਂ ਨੂੰ ਜਿਹੜੇ ਦੇਸ਼ ਵਿੱਚ ਧਰਮ ਸਮਝਿਆ ਜਾਂਦਾ ਹੋਵੇ ਧਰਮ ਸਥਾਨਾਂ ਤੇ ਸ਼ਰਾਬਾਂ ਜੇ ਚੜ੍ਹਦੀਆਂ ਹੋਣ ਇਸ ਦੇਸ਼ ਵਿੱਚੋਂ ਨਸ਼ਾ ਖਤਮ ਕਿਵੇਂ ਹੋ ਸਕਦਾ ਜੇ ਧਰਮ ਸਥਾਨਾਂ ਤੇ ਚੜ੍ਹਦੀਆਂ ਨੇ ਕਿਵੇਂ ਖਤਮ ਕਰ ਦੋਗੇ ਤੁਸੀਂ ਇਧਰਲੇ ਪਾਸੇ ਜਗਰਾਉਂ ਦੇ ਇਲਾਕੇ 'ਚ ਇੱਕ ਬਾਬੇ ਦੀ ਜਗ੍ਹਾ ਹੈ ਜਦੋਂ ਉਹਦੇ ਮੇਲਾ ਲੱਗਦਾ ਹੈ ਨਾ ਵੱਡੇ ਵੱਡੇ ਬ੍ਰੈਂਡ ਲਿਆ ਕੇ ਲੋਕ ਤੇ ਇਹ ਟੇਬਲ ਟੂਬਲ ਜੇ ਲਾ ਕੇ ਬ੍ਰੈਂਡ ਵਾਲੀ ਸ਼ਰਾਬ ਲਿਆ ਕੇ ਮਹਿੰਗੀ ਡੱਬਿਆਂ ਵਾਲੀ ਐ ਰੱਖੀ ਹੁੰਦੀ ਹੈ ਤੇ ਲੋਕ ਜਿੰਨੇ ਉੱਥੇ ਜਾਣ ਵਾਲੇ ਭਗਤ ਹੁੰਦੇ ਨੇ ਉਹਨਾਂ ਲਈ ਛਬੀਲ ਵੀ ਸ਼ਰਾਬ ਦੀ ਲਾਉਂਦੇ ਆ ਵੀ ਬਾਬਾ ਜੀ ਦੇ ਜਿਹੜੇ ਦਰਸ਼ਨ ਕਰਨ ਚੱਲੇ ਨੇ ਛਬੀਲ ਵੀ ਐ ਸ਼ਰਾਬਾਂ ਪਿਆਉਂਦੇ ਆ ਵਿੱਚ ਕਈ ਤੇ ਸੋਚਦੇ ਹੋਣਗੇ ਯਾਰ ਹੈ ਕਿਹੜਾ ਇਲਾਕਾ ਏ ਹੋ ਸਕਦਾ ਹੈ ਵਿੱਚ ਬੈਠਾ ਹੋਵੇ ਕੋਈ ਸੱਚੀ ਮੈਨੂੰ ਆ ਪਰਸੋਂ ਚ ਉੱਥੇ ਕਹਿੰਦਾ ਜੀ ਪੌਵਾ ਜਦੋਂ ਲੱਗ ਜੇ ਫਿਰ ਤੁਹਾਡੀ ਧਾਰਨਾ ਸੁਣਨ ਦਾ ਸਵਾਦ ਹੀ ਕਹਿੰਦਾ ਫੇਰ ਆਉਂਦਾ ਮੈਂ ਖਿਆਲ ਹੈ ਕਰ ਲਊਗਾ ਉਹ ਆਪਣੇ ਹਿਸਾਬ ਨਾਲ ਹੀ ਅਰਥ ਕੱਢੀ ਜਾਂਦਾ ਕਹਿੰਦਾ ਬਾਹਲਾ ਸਵਾਦ ਰਾਜਗੜ੍ਹ ਕੋਲੇ ਪਿੱਛੇ ਜੇ ਮੈਂ ਇੱਥੇ ਲੰਘਦਾ ਸੀ ਰਾਜਗੜ੍ਹ ਠੇਕਾ ਹੈ ਮੋੜ ਦੇ ਉੱਤੇ ਪਰਮੇਸ਼ਵਰ ਦੁਆਰ ਨੂੰ ਤੇ ਉਹਨੇ ਵੇਖ ਲਿਆ ਗੱਡੀ ਆ ਗਈ ਉਹਨੇ ਇਹ ਸ਼ਰਾਬ ਦੀ ਬੋਤਲ ਲੈ ਕੇ ਹੀ ਹਟਿਆ ਸੀ ਅਜੇ ਐ ਫੜੀ ਹੋਈ ਸੀ ਐ ਸਣੇ ਬੋਤਲ ਹੀ ਫਤਿਹ ਬੁਲਾ ਦੀ ਹੱਥ 'ਚ ਹੀ ਬੋਤਲ ਦੋਨੇ ਬੋਤਲਾਂ ਨਾ ਬੋਤਲ ਹੱਥ 'ਚ ਐਈ ਹੱਥ ਜੋੜਦੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਤਲ ਉਵੇਂ ਹੱਥ 'ਚ ਆਪਣੇ ਹਿਸਾਬ ਨਾਲ ਹੀ ਇਹਨਾਂ ਨੂੰ ਵੇਖੋ ਸ਼ਰਾਬ ਚੜਾਉਣ ਨੂੰ ਮੰਨਿਆ ਜਾਂਦਾ ਹੋਵੇ ਜਿੱਥੇ ਤੇ ਇਸ਼ਟ ਪੀਂਦੇ ਆ ਜਿੱਥੇ ਸ਼ਰਾਬਾਂ ਇਸ਼ਟ ਪੀਵੇ ਜਿਨ੍ਹਾਂ ਦੇ ਦੇਵੀ ਦੇਵਤੇ ਸ਼ਰਾਬਾਂ ਪੀਣ ਉਸ ਸਮਾਜ ਚੋਂ ਨਸ਼ਾ ਕਿੱਥੋਂ ਕੱਢਦਾ ਜੇ ਸਾਡਾ ਗੁਰੂ ਭੰਗ ਦਾ ਨਸ਼ਾ ਕਰਦਾ ਤੇ ਸਾਡੀ ਕੌਮ ਚੋਂ ਭੰਗੀ ਕਿੱਥੋਂ ਕੱਢ ਦੋਗੇ ਤੁਸੀਂ ਭੰਗੀਆਂ ਨੇ ਗੁਰੂ ਨੂੰ ਭੰਗੀ ਬਣਾਇਆ ਕਿ ਗੁਰੂ ਭੰਗ ਪੀਂਦਾ ਬੋਲੋ ਭੰਗੀਆਂ ਨੇ ਬਣਾਇਆ ਪੀਣ ਵਾਲਿਆਂ ਨੇ ਬਹਾਨਾ ਗੁਰੂ ਦਾ ਲਾਇਆ, ਗੁਰੂ ਨੇ ਇਹ ਬਹਾਨੇ ਲਾਏ, ਜਿਨ੍ਹਾਂ ਨੇ ਪੀਣੀਆਂ ਸੀ ਉਹਨਾਂ ਨੇ ਬਹਾਨੇ ਬਣਾਏ ਆ ਵੀ ਲੈ ਕੇ ਆਇਓ ਭਾਈ ਭੋਗ ਲੱਗੂ, ਨਾਲੇ ਤੇ ਲੋਕ ਲਿਆਉਣਗੇ, ਖਰਚਾ ਨਹੀਂ ਕਰਨਾ ਪੈਣਾ, ਇੱਕ ਤੇ ਖਰਚਾ ਬਚ ਗਿਆ, ਲਿਆਇਓ ਭਾਈ, ਇੱਕ ਫਿਰ ਜਦੋਂ ਪੀਆਂਗੇ ਫਿਰ ਲੋਕਾਂ ਨੇ ਇਹ ਨਹੀਂ ਕਹਿਣਾ ਪੈਣਾ ਪੀਂਦਾ, ਜਿੰਨਾ ਜ਼ਿਆਦਾ ਪੀਆਂਗੇ, ਅਗਲਾ ਕਹਿੰਦਾ ਗੁਰੂ ਪ੍ਰਸ਼ਾਦ ਹੀ ਪੀਂਦਾ ਹੈ, ਭਾਵੇਂ ਜ਼ਿਆਦਾ ਪੀ ਲਓ ਪ੍ਰਸ਼ਾਦ ਹੈ ਜਿੰਨਾ ਮਰਜ਼ੀ ਛਕ ਲਓ। ਉਦੋਂ ਬਾਅਦ ਪੀ ਕੇ ਜਦੋਂ ਅੱਖ ਖੜੀ ਹੋਊ ਫਿਰ ਲੋਕਾਂ ਨੇ ਇਹ ਨਹੀਂ ਕਹਿਣਾ ਵੀ ਵੇਖ ਕਿਵੇਂ ਉਹ, ਫਿਰ ਐਂ ਕਹਿਣਗੇ ਯਾਰ ਕਿਆ ਮਸਤੀ ਚੜੀ ਹੈ ਨਾਮ ਦੀ, ਫਿਰ ਐਂ ਕਹਿਣਗੇ ਲੋਕ, ਹਰੇਕ ਚੀਜ਼ ਹੀ ਵਧੀਆ ਹੋ ਗਈ, ਤਰੀਕਾ ਬਹੁਤ ਵਧੀਆ, ਇਹ ਇਹ ਬੰਦਿਆਂ ਦਾ ਤਰੀਕਾ ਹੈ, ਇਹ ਠੱਗਾਂ ਨੇ ਜਿਨ੍ਹਾਂ ਨੇ ਪੀਣੀ ਸੀ ਉਹਨਾਂ ਨੇ ਟਕਵੰਜ ਰਚ ਲਏ, ਟਕਵੰਜ ਰਚ ਲਏ, ਉਹ ਕਹਿੰਦੇ ਅਸੀਂ ਨਹੀਂ ਪੀਂਦੇ ਦੇਵੀ ਦੇਵੀ ਪੀਂਦੀ, ਅਸੀਂ ਨਹੀਂ ਪੀਂਦੇ ਭੰਗ, ਅਸੀਂ ਨਹੀਂ ਖਾਂਦੇ ਗੁਰੂ ਗੁਰੂ ਗੁਰੂ ਨੂੰ ਭੋਗ ਲੱਗਦਾ, ਪਹਿਲਾਂ ਗੁਰੂ ਸੁੱਖਾ ਪੀਂਦਾ ਫੇਰ ਪੀਂਦੇ ਹਾਂ ਯਾਰ ਅਸੀਂ, ਭੋਗ ਨਹੀਂ ਲੱਗੂ ਮੇਰੇ ਵਰਗਾ, ਜਦੋਂ ਐਂ ਬੋਲਦੇ ਫਿਰ ਪੁਤਲੇ ਫੂਕਦੇ ਨੇ, ਹਜ਼ੂਰ ਸਾਹਿਬ ਮੇਰਾ ਪੁਤਲਾ ਇਸੇ ਗੱਲ ਕਰਕੇ ਫੂਕਿਆ ਸੀ, ਨਾਲੇ ਤੇ ਪੁਤਲਾ ਫੂਕਿਆ ਨਾਲੇ ਬਰਛੇ ਮਾਰਨ ਮੇਰੀ ਫੋਟੋ ਚ, ਐਂ ਮਾਰਨ ਕਹਿੰਦੇ ਲੈ ਐਂ ਕਹਿਤਾ ਸਾਡੇ ਵਿਰੁੱਧ, ਜਦੋਂ ਤੁਸੀਂ ਮਰਜੋ ਡੱਫ ਲਓ, ਜੇ ਡੱਫਣਾ ਤੁਹਾਨੂੰ ਰੋਕਿਆ ਕਿਹਨੇ ਆ, ਪੀਂਦੇ ਫਿਰੋ, ਪਰ ਐ ਨਾ ਕਹੋ ਵੀ ਗੁਰੂ ਨੂੰ ਵੀ ਭੋਗ ਲੱਗਦਾ ਵੀ ਗੁਰੂ ਵੀ ਪੀਂਦਾ, ਸਾਡੇ ਗੁਰੂ ਨੂੰ ਤੁਸੀਂ ਤੁਹਾਡੇ ਵਰਗਾ ਨਾ ਬਣਾਓ, ਮੈਂ ਨਹੀਂ ਮੰਨਦਾ ਸਾਡਾ ਗੁਰੂ ਭੰਗ ਪੀਓ, ਅਸੀਂ ਨਹੀਂ ਮੰਨਦਾ, ਤੁਸੀਂ ਪੀਣੀ ਹੈ ਪੀਂਦੇ ਰਹੋ, ਫਿਰ ਆਹ ਤੇ ਗੱਲ ਸੱਚ ਹੈ, ਗੁਰੂ ਦਾ ਨਾਂ ਕਿਉਂ ਲੈਂਦੇ, ਗੁਰੂ ਸਾਹਿਬ ਨੇ ਕਿਹਾ ਨੀ, ਕਹਿੰਦੇ ਓਏ ਖਾਣ ਵਾਲਿਆ ਖਾ ਲਾ, ਓਏ ਓਏ ਮੰਦਰਾਂ ਦੇ ਵਿੱਚ ਬਲੀਆਂ ਦੇਣ ਵਾਲਿਓ ਦੇ ਲਓ ਬਲੀਆਂ, ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਕਹਿੰਦੇ ਦੇ ਲੈ ਬਲੀ, ਤੈਨੂੰ ਕਿੰਨੇ ਰੋਕਿਆ, ਖਾਣ ਨੂੰ ਜੀ ਕਰਦਾ ਖਾ ਲੈ, ਓ ਵੇਖ ਖੋਖੇ ਦੇ ਵਿੱਚ ਕਸਾਈ ਵੱਢਦਾ ਹੈ, ਵੱਢ ਲੈ ਤੂੰ, ਤੈਨੂੰ ਰੋਕਦਾ ਕਿਹੜਾ ਹੈ, ਜੇ ਖਾਣਾ ਹੈ ਤੇ ਖਾ ਸ਼ਰੇਆਮ ਖਾ, ਪਰ ਮੰਦਰ ਦੇ ਵਿੱਚ ਲਿਆ ਕੇ ਆਪਣੇ ਆਪ ਨੂੰ ਧਰਮੀ ਕਹਾਉਣਾ ਹੈ, ਜਿਹੜਾ ਬਾਹਰ ਖੋਖੇ 'ਚ ਵੱਢਦਾ ਉਹਨੂੰ ਕਸਾਈ ਕਹਿੰਦਾ, ਗੁਰੂ ਸਾਹਿਬ ਕਹਿੰਦੇ ਨੇ ਇਹ ਕਿੱਧਰ ਦੀ ਮਰਿਆਦਾ, ਕੰਮ ਤੇ ਦੋਵੇਂ ਇੱਕੋ ਜਿਹਾ ਹੀ ਕਰਦੇ ਹੋ, ਤੂੰ ਮੰਦਰ 'ਚ ਕਰਦਾ ਹੈ ਅਗਲਾ ਖੋਖੇ 'ਚ ਕਰਦਾ ਹੈ, ਅਗਲਾ ਤੇ ਹੋ ਸਕਦਾ ਬੱਚਿਆਂ ਦਾ ਢਿੱਡ ਭਰਨ ਲਈ ਕਰਦਾ ਹੋਵੇ, ਪਰ ਤੂੰ ਜੀਭ ਦੇ ਸਵਾਦ ਲਈ ਨਾਲੇ ਤੇ ਲੈ ਕੇ ਵੀ ਲੋਕ ਆਉਂਦੇ ਹੈ ਤੇ ਵੱਢ ਕੇ ਫਿਰ ਕਹਿੰਦਾ ਭੋਗ ਲੱਗਦਾ ਹੈ, ਬਲੀ ਬਲੀ ਦੇਣਾ ਗੁਰਦੁਆਰੇ 'ਚ, ਮੰਦਰ ਦੇ ਵਿੱਚ ਬਲੀ ਦਿੰਦੇ ਹੋ ਤੁਸੀਂ, ਸਾਡੇ ਵਾਲਿਆਂ ਨੇ ਇੱਦਾਂ ਹੀ ਹੈ, ਜੀਭ ਦਾ ਚਸਕਾ ਆਪਣਾ ਹੈ ਤੇ ਵੱਢਦੇ ਨੇ ਗੁਰੂ ਸਾਹਿਬ ਦੇ ਸਾਹਮਣੇ, ਐ ਵੱਢਦੇ ਨੇ ਸਾਹਮਣੇ, ਤੇ ਹਜ਼ੂਰ ਸਾਹਿਬ ਜਾਓਗੇ ਤੁਸੀਂ ਬੋਲ ਕੇ ਵਿਖਾਇਓ, ਤੁਸੀਂ ਜਾ ਕੇ ਕਿਹੋ ਸਹੀ ਵੀ ਗਲਤ ਕਰਦੇ ਹੋ, ਹੱਡੀਆਂ ਹੀ ਆਉਣਗੀਆਂ ਵਾਪਸ ਵੀ ਲਾਸ਼ ਆ ਰਹੀ ਹੈ ਜੀ, ਕਰ ਲਓ ਤਿਆਰੀ ਸੰਸਕਾਰ ਦੀ, ਐਂ ਆਓ ਬੋਲੋ ਸੱਚ, ਕਹਿ ਸਕਦੇ ਹੋ ਤੁਸੀਂ, ਦੱਸੋ ਕੰਮ ਸੇਮ ਨਹੀਂ, ਖੋਖੇ 'ਚ ਵੱਢਣਾ ਤੇ ਗੁਰਦੁਆਰੇ ਵੱਢਣਾ ਕੰਮ ਤਾਂ ਇੱਕੋ ਹੀ ਹੈ, ਤੂੰ ਖਾ ਲੈ ਪਰ ਬਹਾਨੇ ਨਾ ਬਣਾ, ਵਿਰੋਧ ਤੇਰੇ ਪਖੰਡ ਦਾ ਹੈ ਵੀ ਕਰਦਾ ਕੁਝ ਹੋਰ ਹੈ, ਨਕਲੀ ਧਰਮੀ ਨਾ ਬਣ, ਪ੍ਰੋਬਲਮ ਤੇ ਨਕਲੀ ਧਰਮੀ ਬਣਦੀ ਹੈ, ਜੇ ਖਾਣਾ ਸੀ ਤੇ ਸ਼ਰੇਆਮ ਖਾਂਦਾ, ਪਖੰਡ ਨਾ ਕਰਦਾ, ਤੂੰ ਧਰਮ ਦੇ ਨਾਂ ਦੇ ਉੱਤੇ ਲੋਹਣਾ ਪੰਕਤੀ ਇੱਕ ਵਾਰ ਚਲੋ ਸੋਹਣੀ ਲਓ, ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਕਹਿੰਦੇ ਜੀ ਵੱਧੋ ਵੱਢਦਾ ਸੋ ਧਰਮ ਕਰ ਥਾਪੋ, ਕਹਿੰਦੇ ਲੋਕਾਂ ਨੂੰ ਕੀ ਕਹਿੰਦਾ ਵੀ ਧਰਮ ਦਾ ਕੰਮ ਕਰਿਆ ਜੀ, ਭੋਗ ਲੱਗੂ ਭੋਗ ਲੱਗੂ, ਕਹਿੰਦੇ ਧਰਮ ਬਣਾ ਦਿੱਤਾ, ਲੋਕੀ ਵਿਚਾਰੇ ਹੱਥ ਜੋੜ ਕੇ ਖੜੇ ਆ, ਕਹਿੰਦੇ ਜੇ ਇਹ ਧਰਮ ਹੈ ਫਿਰ ਅਧਰਮ ਕਿਹਨੂੰ ਕਹੀਏ, ਅਧਰਮ ਕਹੋ ਕਤ ਭਾਈ ਆਪਸ ਕੋ ਮੁਨੀਵਰ ਕਰ ਥਾਪੋ, ਆਪਣੇ ਆਪ ਨੂੰ ਕਹਿੰਦਾ ਮੈਂ ਭਗਤਾ ਬਹੁਤ, ਕਾਕੋ ਕਹੋ ਕਸਾਈ, ਫਿਰ ਕਸਾਈ ਕੌਣ ਹੁੰਦਾ ਹੈ, ਕਹਿੰਦੇ ਕੰਮ ਤੇ ਇੱਕੋ ਜਿਹਾ ਹੀ ਕਰਦਾ ਹੈ, ਚਾਹੇ ਖੋਖੇ 'ਚ ਵੱਢ ਦੋ ਚਾਹੇ ਗੁਰਦੁਆਰੇ ਵੱਢ ਦੋ, ਕੰਮ ਤੇ ਇੱਕੋ ਹੀ ਹੈ, ਪਖੰਡ ਨਾ ਕਰੋ ਧਰਮ ਦੇ ਨਾਂ ਤੇ, ਗੁਰੂ ਜੀ ਕਹਿੰਦੇ ਪਖੰਡ ਨਾ ਕਰੋ, ਖਾਣਾ ਸੀ ਸ਼ਰੇਆਮ ਖਾਂਦਾ, ਪਰ ਗੁਰੂ ਦਾ ਨਾਂ ਲੈ ਕੇ ਦੇਵੀ ਦਾ ਨਾਂ ਲੈ ਕੇ ਇਹ ਨਾ ਕੰਮ ਕਰੋ ਤੁਸੀਂ, ਇੱਕ ਪੰਕਤੀ ਸੁਣ ਲਓ ਫਿਰ ਅੱਗੇ ਗੱਲ ਕਰੀ, ਜੀ ਬਦੋ ਸੋ ਧਰਮ ਕਰ ਥੱਪ ਹੋ ਅਧਰਮ ਕਹੋ ਕਤ ਪਾਈ ਆਪਸ ਕੋ ਮੁਨੀਵਰ ਕਰ ਥੱਪ ਹੋ ਕਾਕੋ ਕਹੋ ਕਸਾਈ, ਕਹਿੰਦੇ ਆਪਣੇ ਆਪ ਨੂੰ ਧਰਮੀ ਬਣ ਗਿਆ ਫਿਰ ਕਸਾਈ ਕਿਹਨੂੰ ਕਵਾਂਗੇ, ਜੇ ਤੂੰ ਧਰਮੀ ਹੈ ਤੇ ਕਸਾਈ ਕੌਣ ਹੈ, ਕੰਮ ਤੇ ਇੱਕੋ ਜਿਹਾ ਹੀ ਕਰਦੇ, ਪੀਣ ਵਾਲਿਆਂ ਨੇ ਦੇਵੀਆਂ ਦੇ ਬਹਾਨੇ ਲਾਏ, ਭੰਗਾਂ ਪੀਣ ਵਾਲਿਆਂ ਨੇ ਗੁਰੂ ਦਾ ਬਹਾਨਾ ਲਾਤਾ, ਕਹਿੰਦੇ ਗੁਰੂ ਨੂੰ ਪਹਿਲਾਂ ਭੋਗ ਲਾਉਂਦੇ ਹਾਂ ਫਿਰ ਅਸੀਂ ਛਕਦੇ ਹਾਂ। ਤੇ ਸਾਡੇ ਵਰਗਾ ਕੋਈ ਬੋਲਿਆ ਹੀ ਨਹੀਂ, ਤਾਂ ਹੀ ਇਹਨਾਂ ਬੰਦਿਆਂ ਨੂੰ ਖੁੱਲ ਮਿਲ ਗਈ। ਸਾਡੇ ਵਰਗੇ ਡਰਦੇ ਬੋਲਦੇ ਨਹੀਂ। ਅਗਲਾ ਕਹਿੰਦਾ ਸਲੋਤਰ ਸਿਰ 'ਚ ਵੱਜਣਾ, ਦੋ ਟੁਕੜੇ ਕਰ ਦੇਣਗੇ ਖੋਪੜੀ ਦੇ। ਐਡਾ ਸਲੋਤਰ ਹੁੰਦਾ, ਪਤਾ ਕਿੱਡਾ ਮੋਟਾ ਹੁੰਦਾ ਸਲੋਤਰ ਉਹਨਾਂ ਦਾ, ਐਂ ਡਰ ਲੱਗਦਾ। ਤਾਂ ਕਰਕੇ ਭਾਈ ਇਹ ਗੱਲਾਂ ਜੇ ਕਹਿਣੀਆਂ ਨੇ ਤੇ ਖਤਰਾ ਵੀ ਹੈ। ਮੈਂ ਆਪਣੀ ਜ਼ਿੰਦਗੀ ਵਿੱਚ ਮੌਤ ਨੂੰ ਬਹੁਤ ਨੇੜਿਓਂ ਵੇਖਿਆ, ਬਹੁਤ ਨੇੜਿਓਂ। ਗੱਡੀ ਦੇ ਵਿੱਚ ਐਂ ਲਾਸ਼ ਪਈ ਸੀ, 200 ਗੋਲੀ ਮੇਰੀ ਗੱਡੀ ਤੇ ਵੱਜੀ ਹੋਈ ਹੈ। ਕਿਤੇ ਗੱਡੀ ਮੇਰੀ ਆਈ, ਮੈਂ ਕੋਸ਼ਿਸ਼ ਕਰਨੀ ਇੱਥੇ ਖਲਾਰਾਂ ਲਿਆ ਕੇ ਵੇਖਿਓ ਸਹੀ ਉਹਦੇ। 200 ਗੋਲੀ ਮਾਰੀ ਸੀ ਇਹਨਾਂ ਨੇ ਵਿੱਚ ਲਾਸ਼। ਆ ਵਿੱਚ ਵਿੱਚ ਉਹਦੇ ਕੱਪ ਧਰਨ ਨੂੰ ਜਗ੍ਹਾ ਹੁੰਦੀ ਹੈ, ਖੂਨ ਦੇ ਨਾਲ ਭਰ ਗਈ ਸੀ ਸਾਰੀ। ਮੇਰੀ ਪੱਗ ਸਮਝ ਕੇ ਗੋਲੀ ਮਾਰ ਕੇ ਗਏ ਸੀ। ਪਰ ਕਿਉਂ ਭਲਾ? ਕਹਿੰਦੇ ਆਹ ਬੋਲਦਾ ਹੈ, ਇਹ ਗਲਤ ਹੈ। ਪਰ ਗਲਤ ਨਹੀਂ, ਇਹ ਗੱਲ ਸੱਚ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਹੈ ਇਹਨਾਂ ਲੋਕਾਂ ਨੇ ਟਕਵੰਜ ਰਚੇ ਹੈ, ਖਾਣ ਦੇ ਮਾਰੇ ਕਰਦੇ ਹੈ ਸਾਰਾ ਕੁਛ। ਇਹ ਖਾਣ ਦੇ ਮਾਰੇ ਕਰਦੇ ਹੈ। ਤੇ ਗੱਲਾਂ ਦੋਵੇਂ ਹੀ ਹੁੰਦੀਆਂ ਭਾਈ, ਜਾਂ ਤੇ ਤੁਸੀਂ ਬੰਦੇ ਨੂੰ ਡਰਾ ਲਓਗੇ, ਜਾਂ ਫਿਰ ਉਹਦਾ ਡਰ ਜਮਾਂ ਹੀ ਚੱਕਿਆ ਜਾਂਦਾ। ਦੋ ਕੰਮ ਕਰ ਸਕਦਾ ਬੰਦਾ ਜਦੋਂ ਵੀ ਬੰਦੇ ਨੂੰ ਮਾਰਨ ਪੈ ਜਾਓ ਨਾ ਕਿਸੇ ਨੂੰ, ਵੀ ਜਾਂ ਤੇ ਬੰਦਾ ਡਰ ਹੀ ਜਾਊ ਵੀ ਮੁੜ ਕੇ ਨਹੀਂ ਬੋਲੂ, ਤੇ ਜਾਂ ਫਿਰ ਉਹਦਾ ਡਰ ਜਮਾਂ ਹੀ ਚੱਕਿਆ ਜਾ। ਦੋਨੇ ਗੱਲਾਂ ਹੋਣਗੀਆਂ। ਇਹਨਾਂ ਦੇ ਮਨ ਵਿੱਚ ਇਹ ਸੀ ਵੀ ਚੱਲ ਇੱਕ ਬੰਦੇ ਨੂੰ ਮਾਰਤਾ ਆਪਾਂ, ਮੈਂ ਮਰ ਗਿਆ, ਬਾਕੀ ਦੇ ਸਾਰੇ ਚੁੱਪ ਕਰ ਜਾਣਗੇ। ਪਰ ਦੂਜੀ ਗੱਲ ਵੀ ਹੁੰਦੀ ਹੈ, ਜਾਂ ਤੇ ਬੰਦਾ ਡਰ ਹੀ ਜਾਂਦਾ ਜਾਂ ਫਿਰ ਡਰ ਚੱਕਿਆ ਹੀ ਜਾਂਦਾ। ਤੇ ਮਈ ਤੋਂ ਲੈ ਕੇ 1.5 ਸਾਲ ਹੋ ਗਿਆ, ਮੈਂ ਉਸ ਦਿਨ ਤੋਂ ਲੈ ਕੇ ਆਹ ਦਿਨ ਆ ਗਿਆ, ਮੈਂ ਆਪਣੀ ਸੁਰ ਤਿੱਖੀ ਤਿੱਖੀ ਕੀਤੀ ਹੈ, ਹੋਰ ਤਿੱਖੀ ਵੀ ਜੋ ਮਰਜ਼ੀ ਹੋ ਜੇ ਭਾਈ, ਜਿਹੜੀ ਗੱਲ ਸੱਚ ਹੈ, ਜਿੰਨੇ ਕੁ ਸਾਲ ਜਿਉਂਦੇ ਹਾਂ ਕਹੀਏ ਤੇ ਸਹੀ ਘੱਟ ਤੋਂ ਘੱਟ। ਸ੍ਰੀ ਅਕਾਲ। ਕਿੰਨੇ ਬੰਦਿਆਂ ਦੀਆਂ ਅੱਖਾਂ ਖੁੱਲਣਗੀਆਂ ਯਾਰ, ਲੁੱਟ ਕੇ ਖਾ ਗਏ ਬੰਦੇ ਸਨ, ਧਰਮ ਦੇ ਨਾਂ ਤੇ ਕਿੱਡਾ ਵੱਡਾ ਟਕਵੰਜ ਕਰਦੇ। ਤਾਂ ਕਰਕੇ ਮੈਂ ਅਰਜ਼ ਕਰਦਾ ਪਿਆਰਿਓ, ਸਾਰੇ ਜਣੇ ਜੇ ਕਿਤੇ ਮਾੜਾ ਮਾੜਾ ਦਿਮਾਗ ਖੋਲੀਏ ਨਾ, ਪਤਾ ਲੱਗੇ ਸਾਨੂੰ ਵੀ ਸੱਚ ਕੀ ਹੈ। ਲਓ ਹੁਣ ਜਦੋਂ ਅਸੀਂ ਅਕਲ ਲੈਂਦੇ ਹਾਂ, ਗਿਆਨ ਅੰਮ੍ਰਿਤ ਛਕਦੇ ਹਾਂ, ਫਿਰ ਵੇਖੋ ਬਣਦਾ ਕੀ ਹੈ। ਗੁੜ ਕਰ ਗਿਆਨ, ਧਿਆਨ ਕਰ ਧਾਵੈ ਕਰ ਕਰਨੀ, ਅੱਗੇ ਪਾਠੀ ਪਾਠੀ ਭਵਨ ਪ੍ਰੇਮ ਕਾ ਪੋਚਾ, ਇਤ ਰਸ ਅਮਿਓ ਚੁਆਈਏ। ਕਹਿੰਦੇ ਫੇਰ ਅੰਮ੍ਰਿਤ ਚੋਂਦਾ ਹੈ, ਅੰਮ੍ਰਿਤ ਫਿਰ ਉਹ ਸਮਝ ਪੈਂਦੀ ਹੈ, ਫਿਰ ਦਿਮਾਗ ਖੁੱਲਦਾ। ਇਹ ਜਿਹੜਾ ਅੰਮ੍ਰਿਤ ਹੈ, ਗਿਆਨ ਅੰਮ੍ਰਿਤ ਹੈ ਭਾਈ, ਜਿਹੜਾ ਗੁਰੂ ਸਾਹਿਬ ਦੀ ਹਜ਼ੂਰੀ ਚੋਂ ਪੈਂਦਾ ਨਾ, ਇਹ ਬਾਟੇ ਚ ਨਹੀਂ, ਇਹ ਬਾਟੀ ਚ ਨਹੀਂ, ਬੁੱਕ ਚ ਨਹੀਂ ਪਵਾਉਣਾ ਪੈਂਦਾ, ਇਹ ਇੱਥੇ ਪੈਂਦਾ। ਇਹ ਸਾਰਾ ਕੁਝ ਇੱਥੇ ਪੈਂਦਾ, ਇੱਥੇ ਪਵਾਇਆ ਕਰੋ। ਫਿਰ ਜਦੋਂ ਇੱਥੇ ਪੈ ਗਿਆ, ਇੱਥੇ ਅਸਲੀ ਇੱਥੇ, ਫਿਰ ਮਸਤ ਵੀ ਇੱਥੇ ਹੀ ਰਹਿੰਦਾ ਬੰਦਾ, ਮਸਤ ਰਹਿੰਦਾ। ਉਹ ਪੀਣ ਵਾਲਾ ਸੀ ਨਾ ਜੋਗੀ, ਉਹ ਜੋਗੀ ਸ਼ਰਾਬਾਂ ਪੀਂਦੇ ਸੀ, ਨਸ਼ੇ ਚਾੜ ਕੇ ਸੁੰਨ ਮੁੰਨ ਜੇ ਹੋਏ ਰਹਿੰਦੇ ਸੀ, ਬੁੱਧੂ ਜੇ ਬਣੇ। ਕਹਿੰਦੇ ਮਸਤੀ ਚੜੀ ਹੈ, ਲੋਰ ਚੜਿਆ ਹੈ, ਤੇ ਮੇਰੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਐ, ਓਏ ਬਾਬਾ ਤੈਨੂੰ ਲੋਕੀ ਬਾਬਾ ਕਹਿੰਦੇ ਐ, ਬਾਬਾ ਮਨ ਮਤ ਵਾਰੋ, ਜਿਹੜਾ ਤੂੰ ਨਸ਼ਾ ਕਰਦਾ ਹੈ ਇਹਦੇ ਨਾਲ ਬੰਦਾ ਕਮਲਾ ਜਿਹਾ ਹੋ ਜਾਂਦਾ, ਪਰ ਆਹ ਜਿਹੜਾ ਨਸ਼ਾ ਮੈਂ ਕੀਤਾ ਇਹਦੇ ਨਾਲ ਮਨ ਮਤਵਾਲਾ ਰਹਿੰਦਾ, ਤੇ ਨਾਲੇ ਘੰਟਾ ਦੋ ਘੰਟੇ ਨਹੀਂ ਸਦਾ ਹੀ ਇਹ ਨਸ਼ਾ ਚੜਿਆ ਰਹਿੰਦਾ। ਸੁਣੋ, ਬਾਬਾ ਮਨ ਮਤਵਾਰੋ ਨਾਮ ਰਸ ਪੀਵੇ, ਸਹਿਜ ਰੰਗ ਰਚ ਰਹਿਆ। ਸਹਿਜ ਵਿੱਚ ਆ ਜਾਂਦਾ ਬੰਦਾ, ਇੱਕ ਰਸ ਜ਼ਿੰਦਗੀ ਜਿਉਣ ਲੱਗ ਪੈਂਦਾ। ਅਹਿਨਸ ਬਣੀ ਅਹਿਨਸ ਬਣੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਹਿਆ। ਕਹਿੰਦੇ ਫਿਰ ਸ਼ਬਦ ਦੇ ਨਾਲ ਜੁੜ ਕੇ ਬੰਦਾ ਦਿਨ ਰਾਤ ਹੀ ਮਸਤ ਰਹਿੰਦਾ। ਇੱਕ ਘੰਟੇ ਦੋ ਘੰਟੇ ਦੀ ਗੱਲ ਨਹੀਂ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬਾਬਾ ਮਤਲਬ ਜੋਗੀ, ਜਿਹੜੇ ਪੀਣ ਵਾਲੇ ਨੇ ਜੋਗੀ। ਆਪਾਂ ਵੀ ਇਹ ਗੱਲ ਕਹਿਣੀ ਸੀ, ਜੇ ਕੋਈ ਬੰਦਾ ਨਾ ਐ ਕੋਈ ਪਾਂਡਾ ਚੜ੍ਹਾਉਣ ਚੱਲਿਆ, ਕਿਤੇ ਕੋਈ ਦੇਵੀ ਦੇ ਚੱਲਿਆ, ਆਪਾਂ ਨੂੰ ਆਹ ਗੱਲਾਂ ਕਰਨੀਆਂ ਸੀ, ਅਸੀਂ ਤੇ ਆਹ ਨਸ਼ਾ ਕਰਦੇ ਹਾਂ ਜਿਹੜਾ ਸਾਡੇ ਗੁਰੂ ਨੇ ਦੱਸਿਆ। ਪਰ ਅਸੀਂ ਆਪ ਕੀ ਦੱਸਾਂਗੇ ਤੇ ਆਪ ਬੋਤਲਾਂ ਚੱਕੀ ਫਿਰਦੇ ਕਹਿੰਦਾ ਡੱਬ ਚ ਤੂੰ ਬੋਤਲ ਆਪ ਲਈ ਫਿਰਦਾ ਤੂੰ ਮੈਨੂੰ ਇਹ ਕੀ ਸਮਝਾ ਦੇਗਾ ਕਿਤੇ ਆਪਾਂ ਇਦਾਂ ਦੇ ਹੋਣੇ ਚਾਹੀਦੇ ਸੀ ਅਸੀਂ ਵੱਖਰੇ ਸੀ ਸਾਰਿਆਂ ਨਾਲ ਗੁਰੂ ਨਾਨਕ ਦੇ ਸਿੱਖ ਤੇ ਵੱਖਰੇ ਦਿਸਣੇ ਚਾਹੀਦੇ ਸੀ ਉਹਨਾਂ ਦੇ ਕਿਰਦਾਰ ਵੱਖਰੇ ਦਸਤਾਰ ਤੇ ਵੱਖਰੀ ਜ਼ਰੂਰ ਅਸੀਂ ਬੰਨੀ ਹੈ ਪਰ ਕਿਰਦਾਰ ਵੀ ਵੱਖਰੇ ਦਿਸਣੇ ਚਾਹੀਦੇ ਸੀ ਸਾਡੇ ਪਤਾ ਲੱਗਣਾ ਚਾਹੀਦਾ ਸੀ ਵੀ ਇਹ ਸਮਝਦਾਰ ਹੈ ਇਹਨੂੰ ਪਤਾ ਗੁਰੂ ਕੀ ਕਹਿੰਦਾ ਹੈ ਬਾਬਾ ਮਨ ਮਤਵਾਰੋ ਬਾਬਾ ਮਨ ਮਤਵਾਰੋ ਬਾਬਾ ਮਨ ਮਤਵਾਰੋ ਬਾਬਾ ਮਨ ਮਤਵਾਰੋ ਬਾਬਾ ਮਨ ਮਤਵਾਰੋ ਬਾਬਾ ਮਨ ਮਤਵਾਰੋ ਬਾਬਾ ਮਨ ਮਤਵਾਰੋ ਬਾਬਾ ਮਨ ਮਤਵਾਰੋ ਬਾਬਾ ਮਨ ਮਤਵਾਰੋ ਬਾਬਾ ਮਨ ਮਤਵਾ ਬੋਲੋ ਬੋਲੋ ਜੀ ਨਾਮ ਰਸ ਪੀਵੈ ਨਾਮ ਰਸ ਪੀਵੈ ਨਾਮ ਰਸ ਪੀਵੈ ਨਾਮ ਰਸ ਪੀਵੈ ਨਾਮ ਰਸ ਪੀਵੈ ਨਾਮ ਰਸ ਪੀਵੈ ਨਾਮ ਰਸ ਪੀਵੈ ਨਾਮ ਰਸ ਪੀਵੈ ਨਾਮ ਰਸ ਪੀਵੈ ਨਾਮ ਰਸ ਪੀਵੈ ਨਾਮ ਰਸ ਪੀਵੈ ਨਾਮ ਰਸ ਪੀਵੈ ਨਾਮ ਰਸ ਪੀਵੈ ਨਾਮ ਰਸ ਪੀਵੈ ਨਾਮ ਰਸ ਪੀਵੈ ਨਾਮ ਰਸ ਪੀਵੈ ਨਾਮ ਰਸ ਪੀਵੈ ਨਾਮ ਰਸ ਪੀਵੈ ਨਾਮ ਰਸ ਪੀਵੈ ਨਾਮ ਰਸ ਪੀਵੈ ਨਾਮ ਰਸ ਪੀਵੈ ਨਾਮ ਰਸ ਪੀਵੈ ਨਾਮ ਰਸ ਪੀਵੈ ਨਾਮ ਰਸ ਪੀਵੈ ਮਨ ਮਤਵਾਰੋ ਬਾਬਾ ਮਨ ਮਤਵਾਰੋ ਬਾਬਾ ਮਨ ਮਤਵਾਰੋ ਬਾਬਾ ਬਾਬਾ ਮਨ ਮਤਵਾਰੋ ਬਾਬਾ ਮਨ ਮਤਵਾਰੋ ਬਾਬਾ ਮਨ ਮਤਵਾਰੋ ਮਨ ਮਤਵਾਲਾ ਹੋ ਜਾਂਦਾ ਮਤਵਾਲਾ ਮਤਲਬ ਮਸਤ ਮਨ ਮਤਵਾਲਾ ਹੋਣਾ ਚਾਹੀਦਾ ਹੈ ਤੇ ਨਾਲੇ ਉਹ ਵੀ ਕੀ ਦੋ ਚਾਰ ਘੰਟੇ ਦੀ ਗੱਲ ਕਿਹੜੀ ਹੈ ਫੈਸਲਿਆਂ ਨੂੰ ਪ੍ਰਭਾਵਿਤ ਕਰਦੀ ਹੈ ਸ਼ਰਾਬ ਨਸ਼ਾ ਕੋਈ ਵੀ ਕਰੋਗੇ ਜ਼ਿੰਦਗੀ ਦੇ ਫੈਸਲੇ ਲੈਣ ਵੇਲੇ ਨਾ ਬੰਦਾ ਨਸ਼ਾ ਜਿਹੜਾ ਫੈਸਲਾ ਨਹੀਂ ਫਿਰ ਸਹੀ ਲੈ ਸਕਦਾ ਪ੍ਰਭਾਵਿਤ ਕਰਦੀ ਹੈ ਨਸ਼ਾ ਜਿਹੜਾ ਬੰਦੇ ਦਾ ਮਾਈਂਡ ਨੂੰ ਹਲਾ ਦਿੰਦਾ ਫੈਸਲਾ ਨਹੀਂ ਵਧੀਆ ਲੈ ਸਕਦਾ ਤਾਂ ਕਰਕੇ ਸ਼ਰਾਬ ਨਸ਼ਾ ਕੋਈ ਵੀ ਹੈ ਕਿਸੇ ਤਰ੍ਹਾਂ ਦਾ ਵੀ ਇਹ ਤਾਂ ਮਾੜਾ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆਹ ਨਸ਼ਾ ਕਰਕੇ ਵੀ ਜਿਹੜਾ ਸਦਾ ਹੀ ਚੜਿਆ ਅਹਿਨਸ ਮਨੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਤ ਅੱਗੇ ਪੂਰਾ ਸਾਚ ਪਿਆਲਾ ਸਹਿਜੇ ਤਿਸੈ ਪਿਆਏ ਜਾ ਕੋ ਨਦਰ ਕਰੇ ਬਖਸ਼ਿਸ਼ ਹੋਵੇ ਜਿਹਦੇ ਉੱਤੇ ਮਾਲਕ ਕਿਰਪਾ ਕਰਦਾ ਹੈ ਜਿਹੜਾ ਪਾਤਰ ਬਣਦਾ ਪਹਿਲਾਂ ਕਿਰਪਾ ਵੀ ਉਹਦੇ ਤੇ ਕਰਦਾ ਪਹਿਲਾਂ ਪਾਤਰ ਬਣਦਾ ਜਿਹੜਾ ਪਾਤਰ ਬਣਦਾ ਹੈ ਤਿਸ ਹੈ ਪਿਆਏ ਜਾਂ ਕੋ ਨਦਰ ਕਰੇ ਮਿਹਰ ਕਰਕੇ ਫਿਰ ਪਿਆਉਂਦਾ ਉਹ ਜਿਹੜਾ ਪੀਣਾ ਚਾਹੁੰਦਾ ਉਹਨੂੰ ਹਾਂਜੀ ਅੰਮ੍ਰਿਤ ਕਾ ਵਪਾਰੀ ਹੋਵੇ ਕਿਆ ਮਦ ਛੂਛੇ ਪਾਓ ਤਰੇ ਜਿਹਨੂੰ ਸ਼ੁਰੂ ਚ ਗਿਆਨ ਕਿਹਾ ਸੀ ਉਹਨੂੰ ਇੱਥੇ ਕੀ ਕਿਹਾ ਅੰਮ੍ਰਿਤ ਅੰਮ੍ਰਿਤ ਕਾ ਵਪਾਰੀ ਹੋਵੇ। ਕਿਆ ਮਤ ਪੁੱਛੇ ਭਾਉ ਤਰੈ, ਜਿਹੜਾ ਵਪਾਰੀ ਗਿਆਨ ਦਾ ਅੰਮ੍ਰਿਤ ਦਾ ਹੋ ਜਾਏ ਉਹ ਝੂਠੇ ਨਸ਼ਿਆਂ ਵਿੱਚ ਕਿਵੇਂ ਪਿਆਰ, ਝੂਠੇ ਨਸ਼ਿਆਂ 'ਚ ਕਿਵੇਂ ਪ੍ਰੇਮ ਕਰ ਸਕਦਾ, ਝੂਠੇ ਨਸ਼ਿਆਂ ਨੂੰ ਕਿਵੇਂ ਪਿਆਰ ਕਰੂ, ਬਾਕੀ ਦੇ ਨਸ਼ਿਆਂ ਵਾਲੇ ਪਾਸੇ ਕਿਵੇਂ ਜਾ ਸਕਦਾ। ਜਿਹੜਾ ਅੰਮ੍ਰਿਤ ਦਾ ਵਪਾਰੀ ਬਣ ਜੇ, ਵੀ ਜੇ ਬੰਦਾ ਇੱਧਰ ਵਾਲੇ ਪਾਸੇ ਲੱਗ ਜੇ ਉਹਨੂੰ ਦੂਜੇ ਨਸ਼ੇ ਵਾਲੇ ਪਾਸੇ ਜਾਣ ਨੂੰ ਤੇ ਉਹਦਾ ਜੀ ਨਹੀਂ ਕਰਦਾ, ਮਨ ਹੀ ਨਹੀਂ। ਹਾਂਜੀ, ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਨ ਪਿਆ। ਗੁਰੂ ਦੀ ਸਿੱਖਿਆ ਅੰਮ੍ਰਿਤ ਬਾਣੀ ਸੁਣ ਕੇ ਜਿਹੜਾ ਬੰਦਾ ਛਕਦਾ ਹੈ, ਸੁਣਦਾ ਹੈ, ਸਮਝਣ ਲੱਗਦਾ ਹੈ, ਕਹਿੰਦੇ ਪੀਂਦਿਆਂ ਸਾਰੀ ਪ੍ਰਵਾਨ ਹੋਣ ਲੱਗ ਜਾਂਦਾ, ਪਸੰਦ ਆਉਣ ਲੱਗ ਜਾਂਦਾ। ਮਾਲਕ ਦੇ ਨਿਯਮਾਂ 'ਚ ਚੱਲਣ ਲੱਗ ਪੈਂਦਾ ਨਾ, ਪਰਮਾਤਮਾ ਦੇ ਨਿਯਮਾਂ 'ਚ ਚੱਲਦਾ, ਸਮਝ ਲਓ ਉਹਨੂੰ ਪਸੰਦ ਆਉਂਦਾ। ਪਰਮਾਤਮਾ ਦੇ ਨਿਯਮ ਨਹੀਂ ਤੋੜਦਾ ਜਿਹੜਾ ਬੰਦਾ, ਉਹ ਪਰਮਾਤਮਾ ਨੂੰ ਪਸੰਦ ਨਹੀਂ। ਜਿਹੜਾ ਪਰਮਾਤਮਾ ਦੇ ਨਿਯਮਾਂ 'ਚ ਰਹਿੰਦਾ ਉਹਨੂੰ ਪਸੰਦ ਆਉਣ ਲੱਗ ਜਾਂਦਾ। ਗੁਰ ਕੀ ਸਾਖੀ ਅੰਮ੍ਰਿਤ ਬਾਣੀ, ਗੁਰੂ ਦੀ ਸਿੱਖਿਆ ਅੰਮ੍ਰਿਤ ਬਾਣੀ ਸੁਣ ਕੇ ਜਿਹੜਾ ਵੀ ਸੁਣਦਾ ਹੈ, ਸਮਝਦਾ ਹੈ, ਪੀਂਦਾ ਹੈ, ਉਹ ਉਸੇ ਦਿਨ ਤੋਂ ਫਿਰ ਪ੍ਰਵਾਨ ਹੋਣ ਲੱਗ ਜਾਂਦਾ ਮਾਲਕ ਨੂੰ, ਕਿਉਂਕਿ ਨਿਯਮ ਤੋੜਨੇ ਸ਼ੁਰੂ ਖਤਮ ਕਰ ਦਿੰਦਾ ਹੈ ਤੇ ਮਾਲਕ ਪ੍ਰਵਾਨ ਕਰ ਲੈਂਦਾ। ਹਾਂਜੀ, ਦਰ ਦਰਸ਼ਨ ਕਾ ਪ੍ਰੀਤਮ ਹੋਵੇ, ਮੁਕਤ ਬੈਕੁੰਠ ਕਰੇ ਕਿਆ। ਜਿਹੜਾ ਬੰਦਾ ਇਸ ਪਾਸੇ ਲੱਗ ਗਿਆ, ਜਿਹੜਾ ਜਿਹੜਾ ਪਰਮਾਤਮਾ ਦੇ ਦਰਸ਼ਨ ਚਾਹੁੰਦਾ, ਪਰਮਾਤਮਾ ਦੀ ਫੀਲਿੰਗ ਚਾਹੁੰਦਾ, ਸੱਚ ਨਾਲ ਮਿਲਾਪ ਚਾਹੁੰਦਾ, ਉਹ ਫਿਰ ਜਿਹੜਾ ਮੁਕਤ ਤੇ ਬੈਕੁੰਠ, ਇਹ ਜੋਗੀ ਵਾਲੀ ਮੁਕਤ ਤੇ ਬੈਕੁੰਠੀ ਦੀ ਗੱਲ, ਬੈਕੁੰਠ ਦੀ ਗੱਲ ਹੈ। ਜਿਵੇਂ ਹੁਣ ਮੰਨ ਲਓ, ਸੁਣੋ ਨਾ, ਜਿਵੇਂ ਹੁਣ ਮੰਨ ਲਓ ਜੋਗੀ ਨੂੰ ਮਹਾਰਾਜ ਕਹਿੰਦੇ ਕਿਉਂ ਪੀਂਦਾ, ਉਹ ਕਹਿੰਦੇ ਜਦੋਂ ਪੀ ਲੈਂਦੇ ਹਾਂ ਬੈਕੁੰਠਾਂ 'ਚ ਚਲੇ ਜਾਂਦੇ ਹਾਂ, ਮੁਕਤ ਹੋ ਜਾਂਦੇ ਹਾਂ। ਗੁਰੂ ਜੀ ਕਹਿੰਦੇ ਜਿਹੜਾ ਪਰਮਾਤਮਾ ਨੂੰ ਫੀਲ ਕਰਦਾ ਹੈ, ਸੱਚ ਨਾਲ ਜੁੜ ਜਾਂਦਾ ਹੈ, ਆ ਤੇਰੇ ਵਾਲੀ ਮੁਕਤੀ ਤੇ ਤੇਰੇ ਵਾਲੇ ਬੈਕੁੰਠ ਤੋਂ ਉਹਨੇ ਕੀ ਲੈਣਾ ਜਿਹੜਾ ਨਕਲੀ ਹੈ। ਇੱਥੇ ਬੈਠੇ ਹੀ ਕਹੀ ਜਾਂਦਾ ਵੀ ਬੈਕੁੰਠ 'ਚ ਤੇਰੇ ਵਰਗਿਆਂ ਨੂੰ ਪਤਾ ਕੀ ਲੱਗਦਾ ਹੈ, ਗੁਰੂ ਨਾਨਕ ਪਾਤਸ਼ਾਹ ਵੇਲੇ ਨਾ ਐਂ ਬੈਠਾ ਹੈ, ਉਹ ਕਿੰਨਾ ਚਿਰ ਅੱਖਾਂ ਜੀਆਂ ਬੰਦ ਕਰਕੇ ਬੈਠਾ ਹੈ। ਲੋਕੀ ਉਹਨੂੰ ਇਹ ਵੇਖਣ ਵੀ ਕਦੋਂ ਅੱਖਾਂ ਖੋਲੇ ਤੇ ਕਦੋਂ ਇਹਨੂੰ ਮੱਥਾ ਟੇਕੀਏ, ਤੇ ਮਹਾਰਾਜ ਵੀ ਐ ਪਿੱਛੇ ਜੇ ਜਾ ਕੇ ਬਹਿ ਗਏ ਵੀ ਇਹ ਕੀ ਹੈ ਭਾਈ। ਕਹਿੰਦੇ ਕਹਿੰਦੇ ਬਾਬਾ ਜੀ ਬ੍ਰਹਮ ਗਿਆਨੀ, ਇਹਨਾਂ ਦੀ ਤਾਂ ਕਮਾਈ ਬਹੁਤ ਹੈ, ਇਹ ਤੇ ਬ੍ਰਹਮ ਗਿਆਨੀ ਨੇ। ਅੱਛਾ, ਕਹਿੰਦੇ ਜੀ ਇਹ ਤੇ ਇੱਥੇ ਬੈਠੇ ਬੈਠੇ ਕਦੇ ਸ਼ਿਵਪੁਰੀ ਨੂੰ ਪਹੁੰਚੇ ਹੁੰਦੇ ਨੇ, ਕਦੇ ਬ੍ਰਹਮਪੁਰੀ ਨੂੰ ਜਾਂਦੇ ਨੇ, ਕਹਿੰਦੇ ਰੋਜ਼ ਜਾਂਦੇ ਨੇ, ਕਦੇ ਸ਼ਿਵਪੁਰੀ ਦਾ ਗੇੜਾ ਲਾਇਆ ਹੈ, ਕਦੇ ਬ੍ਰਹਮਪੁਰੀ ਦਾ, ਕਹਿੰਦੇ ਐਂ ਚੱਲਦਾ ਇੱਥੇ। ਮਾਰ ਕੇ ਅੱਛਾ ਐਂ ਹੈ ਜੀ, ਫਿਰ ਬਾਬਾ ਜੀ ਦੀ ਕਮਾਈ ਬਹੁਤ ਹੈ। ਮਾਰ ਨੇ ਮਰਦਾਨੇ ਨੂੰ ਕਿਹਾ, ਕਹਿੰਦੇ ਮਰਦਾਨਿਆ ਇਹਦੀ ਗੋਲਕ ਜੀ ਪਈ ਹੈ ਨਾ, ਜਿਹੜੀ ਹੈ ਗੋਲਕ ਜੀ, ਚੱਕ ਕੇ ਨੂੰ ਉਹ ਝਾੜੀਆਂ ਦੇ ਪਿੱਛੇ ਰੱਖਿਆ, ਤੇ ਮਰਦਾਨਾ ਉਹ ਤੇ ਪਤਾ ਹੀ ਸੀ ਉਹਨੂੰ ਕੌਤਕ ਕਰਨਗੇ, ਹੁਣ ਕੋਈ ਉਹਨੇ ਚੱਕੀ ਗੋਲਕ ਉਹਦੀ ਰੱਖਿਆ ਪਿਛਲੇ ਪਾਸੇ, ਉਹ ਪਿੱਛੇ ਗੋਲਕ ਰੱਖਾ ਆ, ਤੇ ਥੋੜੇ ਚਿਰ ਬਾਅਦ ਜੋਗੀ ਨੇ ਉਹਨੇ ਬਾਬੇ ਨੇ ਖੋਲੀਆਂ ਅੱਖਾਂ ਤੇ ਲੱਗ ਪਿਆ ਛੱਡਣ, ਜਿਵੇਂ ਛੱਡਦੇ ਹੁੰਦੇ ਨੇ ਇਹ ਵੀ ਹਮ ਬਰਮਪੁਰੇ ਮੇ ਗਏ, ਹਮ ਸ਼ਿਵਪੁਰੀ ਮੇ ਗਏ, ਐਂ ਕਰਦੇ ਨੇ ਜੀ ਲੋਕ, ਇੱਦਾਂ ਹੀ ਕਹਿੰਦੇ। ਜੇ ਤੁਸੀਂ ਸੱਚ ਦੱਸੋਗੇ ਲੋਕੀ, ਹੁਣ ਮੰਨ ਲਓ ਇੱਥੇ ਕੋਈ ਬੰਦਾ ਮੇਰੇ ਇੱਥੇ ਤੁਹਾਡੇ 'ਚ, ਮੈਂ ਕਿਸੇ ਨੂੰ ਕਹਿਦਾ ਬਾਹ ਫੜ ਕੇ, ਉਹ ਯਾਰ ਤੈਨੂੰ ਪਤਾ ਹੈ ਆਪਾਂ 10 ਜਨਮਾਂ ਤੋਂ ਇਕੱਠੇ ਹੀ ਤੁਰੇ ਆਉਂਦੇ ਹਾਂ, ਗੁਰੂ ਗੋਬਿੰਦ ਸਿੰਘ ਵੇਲੇ ਆਪਾਂ ਇਕੱਠੇ ਹੀ ਸੀ, ਉਹ ਨਾ ਬਸ ਰਲ ਗਿਆ ਤੁਹਾਡੇ 'ਚ, ਉਹ ਬਾਬਾ ਤੇ ਹੈ ਹੀ ਇੱਕ ਹੈ ਦੁਨੀਆਂ 'ਚ, ਮੇਰੇ ਤੋਂ ਬਿਨਾਂ ਨਹੀਂ ਉਹਨੇ ਮੰਨਣਾ ਕਿਸੇ ਤੋਂ, ਉਹ ਕਹੋ ਇਹਨੂੰ ਪਤਾ ਮੈਂ ਪਿਛਲੇ ਜਨਮਾਂ ਦਾ ਇੰਨੇ ਚਿਰ ਦਾ ਤੁਰਿਆ ਹੋਣਾ, ਏਦਾਂ ਕਹਿੰਦੇ ਆ ਜੀ ਕਈ ਬੰਦੇ, ਇਹੋ ਜਿਹੀਆਂ ਗੱਲਾਂ ਕਰਕੇ ਕਈਆਂ ਨੂੰ ਭਰਮਾ ਲੈਂਦੇ ਆ। ਆਸਟ੍ਰੇਲੀਆ ਵਿੱਚ ਇੱਕ ਬਾਬਾ ਗਿਆ ਸੀ, ਉਹ ਐਂ ਕਰਦਾ ਰਹਿੰਦਾ ਸੀ, ਜਿਹਦੇ ਘਰੇ ਜਾਣਾ ਬਸ ਮਹਾਰਾਜ ਮੈਨੂੰ ਮਿਲੇ, ਮਹਾਰਾਜ ਨੇ ਤੁਹਾਡੇ ਬਾਰੇ ਐਂ ਕਿਹਾ, ਮੈਨੂੰ ਵੀ ਮਿਲ ਪਿਆ, ਉਹ ਮੈਨੂੰ ਵੀ ਇੱਦਾਂ, ਤੇ ਮੈਨੂੰ ਨਾਲੇ ਪ੍ਰਸ਼ਾਦਾ ਛਕੇ ਨਾਲੇ ਮੈਨੂੰ ਕਰੇ, ਮਹਾਰਾਜ ਤੁਹਾਨੂੰ ਬਹੁਤ ਪਸੰਦ ਕਰਦੇ। ਮੈਂ ਕਿਵੇਂ, ਕਹਿੰਦੇ ਆ ਜਾਂਦੇ ਨੇ ਕਦੀ ਕਦੀ, ਮੈਂ ਕਿਹਾ ਫੇਰ, ਕਹਿਣਗੇ ਰਣਜੀਤ ਸਿੰਘ ਦੀ ਸੀਡੀ ਲਾਓ ਮੈਨੂੰ ਕਰੇ, ਕਹਿੰਦੇ ਬਾਬੇ ਸੀਡੀ ਲਵਾ ਲੈਂਦੇ ਨੇ, ਕਹਿੰਦਾ ਮੈਂ ਖਿਆਲ ਆ ਵੀ ਕਮਲਿਆ ਵੀ ਜੇ ਉਹਨਾਂ ਨੇ ਸੁਣਨਾ ਹੋਇਆ ਤੇ ਲਾਈ ਵੀ ਨਹੀਂ ਸੁਣ ਲੈਣਗੇ, ਸਿੱਧਾ ਹੀ ਸੁਣ ਲੈਣਗੇ, ਤੂੰ ਕਰੇ ਕਰੇ ਸੀਡੀ ਲਵਾ ਲੈਂਦੇ ਨੇ ਬਸ। ਹੁਣ ਮੈਂ ਤੇ ਹੁਣ ਨਾ ਰੋਟੀ ਅੰਦਰ ਲੰਗੇ ਨਾ ਨਾਲ ਗੱਲ ਵੀ ਚਿਰਦੀ ਹੈ ਵੈਸੇ ਅੱਜ ਹੁੰਦਾ ਨਾ ਬਾਬਾ ਫਿਰ ਤੇ ਵੈਸੇ ਤੇ ਉਹ ਹੋਣਾ ਹੀ ਨਹੀਂ ਸੀ ਪੰਗਾ ਲੈਣਾ ਨਹੀਂ ਸੀ ਉਹਨੇ ਪਰ ਇਹ ਹੈ ਗੱਲ 7-8 ਸਾਲ ਪੁਰਾਣੀ ਆਸਟ੍ਰੇਲੀਆ ਹੀ ਮੈਨੂੰ ਮਿਲਿਆ ਉਹ ਇਦਾਂ ਮੇਰੇ ਕੋਲ ਬੈਠਾ ਵੀ ਇਦਾਂ ਕਹੀ ਜਾਵੇ ਬਹੁਤ ਪਸੰਦ ਕਰਦੇ ਨੇ ਮੈਂ ਕਿਹਾ ਅੱਛਾ ਹੁਣ ਅੱਗੇ ਜਿਹੜੇ ਅੱਗੇ ਬੈਠੇ ਭਗਤੋ ਕਹਿ ਵਾਹਿਗੁਰੂ ਵਾਹਿਗੁਰੂ ਬਾਬਾ ਸੱਚੀ ਸੱਚੀ ਸੱਚੇ ਹੀ ਰਹੇ ਸਹੀ ਗੱਲਾਂ ਕਰ ਹੁਣ ਇਹੋ ਜਿਹੀਆਂ ਗੱਲਾਂ ਉਹਨੇ ਗੱਪ ਛੱਡਿਆ ਸੀ ਵੀ ਦੁਨੀਆ ਖਤਮ ਹੋ ਜਾਣੀ 2000 ਚੱਲਿਆ ਸੀ ਨਾ ਪਿੱਛੇ ਵੀ 12 ਚ ਦੁਨੀਆ ਖਤਮ ਹੋ ਜਾਣੀ ਉਹ ਵੀ ਕਿਹਾ ਕਰੇ ਤੇ ਬੱਚੇ ਕਈ ਪੜ੍ਹਨੋਂ ਹਟ ਕੇ ਕਹਿੰਦੇ ਬਾਬਾ ਜੀ ਦੁਨੀਆ ਤੇ ਖਤਮ ਹੋ ਹੀ ਜਾਣੀ ਪੜ੍ਹਨ ਦਾ ਹੁਣ ਕੀ ਫਾਇਦਾ ਤੇ ਮੈਨੂੰ ਕਈ ਪੁੱਛ ਲਿਆ ਕਰਨ ਦੁਨੀਆ ਜੀ ਖਤਮ ਹੋ ਜਾਣੀ ਹੈ ਮੈਂ ਕਿਹਾ ਵੀ ਮੈਂ ਤੇ ਨਹੀਂ ਇਹਦੇ ਬਾਰੇ ਦੱਸ ਸਕਦਾ ਮੈਨੂੰ ਕੀ ਪਤਾ ਇਹ ਤੇ ਗੁਰੂ ਸਾਹਿਬ ਕਹਿੰਦੇ ਨੇ ਹਰਨ ਭਰਨ ਜਾਕਾ ਨੇਤਰ ਫੋਰ ਅੱਖ ਦੇ ਝਮਕਣ ਸਮੇਂ ਦੇ ਵਿੱਚ ਕਹਿੰਦੇ ਪਰਮਾਤਮਾ ਨੇ ਇਸ ਬਣਾਈ ਹੈ ਕਦੋਂ ਬਣਾਈ ਹੈ ਕਿਵੇਂ ਮਿਟੇਗੀ ਕਦੋਂ ਖਤਮ ਹੁੰਦੀ ਹੈ ਕਹਿੰਦੇ ਇਹਦੇ ਬਾਰੇ ਕੋਈ ਨਹੀਂ ਜਾਣਦਾ ਹਰਨ ਭਰਨ ਜਾਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ ਕੋਈ ਨਹੀਂ ਜਾਣਦਾ ਕਦੋਂ ਬਣੀ ਕਿਵੇਂ ਖਤਮ ਹੋਊ ਕਹਿੰਦੇ ਰੱਬ ਦੀਆਂ ਰੱਬ ਜਾਣੇ ਬਸ ਹੋਰ ਨਹੀਂ ਜਾਣ ਸਕਦਾ ਤੂੰ ਬੰਦਾ ਨਹੀਂ ਦੱਸ ਸਕਦਾ ਵੀ ਕਿੱਦੇ ਖਤਮ ਹੋਊ ਕੀ ਡੇਟ ਹੈ ਕਦੋਂ ਬਣੀ ਸੀ ਇਹ ਨਹੀਂ ਕਹਿੰਦੇ ਜਾਣ ਸਕਦਾ ਕੋਈ ਮੈਂ ਕਿਹਾ ਵੀ ਇਹ ਤੇ ਮੈਨੂੰ ਨਹੀਂ ਪਤਾ ਬਈ ਕਦੋਂ ਖਤਮ ਹੋਣੀ ਹੈ ਉਹ ਫਿਰ ਅਗਲਾ ਪ੍ਰਸ਼ਾਦਾ ਪਾਣੀ ਤੇ ਸ਼ਿਕਾਇਤ ਇਹਨਾਂ ਨੂੰ ਨਹੀਂ ਪਤਾ ਬ੍ਰਹਮ ਗਿਆਨੀ ਤੇ ਉਹੀ ਹੈ ਉਹਨੂੰ ਪਤਾ ਉਹ ਕਿਉਂਕਿ ਜਿੱਦੇ ਜ਼ਿਆਦਾ ਗੱਪ ਛੱਡੀ ਜਾਓਗੇ ਉਨੀ ਅਗਲਾ ਵੱਡਾ ਬ੍ਰਹਮ ਗਿਆਨੀ ਆ ਜਿੰਨੇ ਇੱਥੇ ਕਮਲ ਜੇ ਘੋਟਦੇ ਫਿਰਦੇ ਨੇ ਕਈ ਬਾਬੇ ਸਾਡੇ ਇਲਾਕਿਆਂ ਦੇ ਵਿੱਚ ਐਂ ਫਿਰਦੇ ਨੇ ਕਮਲ ਜਿਹਾ ਘੋਟਦੇ ਐਂ ਕਰ ਦਿਓ ਆਹ ਢਾ ਦਿਓ ਆਹ ਐਂ ਕਰ ਦਿਓ ਆਹ ਐਂ ਕਰ ਦਿਓ ਉਹ ਉਹਨਾਂ ਨੂੰ ਓਡੇ ਵੱਡੇ ਬ੍ਰਹਮ ਗਿਆਨੀ ਮੰਨਦੇ ਆ ਤੇ ਜੇ ਇਹ ਬ੍ਰਹਮ ਗਿਆਨੀ ਅਮਰੀਕਾ ਕੈਨੇਡਾ ਹੋਣ ਇਹ ਸਾਰੇ ਪਾਗਲਖਾਨੇ 'ਚ ਹੋਣ ਵੀ ਇਹ ਪਾਗਲ ਬੰਦੇ ਨੇ ਇਹਨਾਂ ਨੂੰ ਅੰਦਰ ਬੰਦ ਕਰ ਸਾਡੇ ਵਾਲੇ ਉਹਨਾਂ ਨੂੰ ਬ੍ਰਹਮ ਗਿਆਨੀ ਮੰਨਣਗੇ ਜੇ ਉੱਥੇ ਇੱਦਾਂ ਕੋਈ ਬੰਦਾ ਤੁਰਿਆ ਫਿਰੇ ਕੱਪੜੇ ਸਾਰੇ ਹੀ ਲਾਹ ਦੇ ਜਮਾਂ ਹੀ ਨੰਗਾ ਹੋ ਜਾਵੇ ਉਹਨੂੰ ਚੱਕ ਕੇ ਕਹਿਣਗੇ ਪਾਗਲਖਾਨੇ ਸਿੱਟੋ ਪਾਗਲ ਬੰਦਾ ਵੀ ਤਾਂ ਜਮਾਂ ਹੀ ਕੱਪੜੇ ਲਾਈ ਫਿਰਦਾ ਇੱਦਾਂ ਇੱਦਾਂ ਜਿਹੜਾ ਸਾਡਾ ਹਾਲ ਹੈ ਨਾ ਉਹ ਹੈ ਹੀ ਵੱਖਰਾ ਮੈਂਟੈਲਿਟੀ ਇੱਦਾਂ ਦੀ ਬਣ ਗਈ ਸਾਡੀ ਸੋਚ ਇੱਦਾਂ ਦੀ ਬਣਦੀ ਜਾਂਦੀ ਹੈ ਪਰ ਕੋਸ਼ਿਸ਼ ਕਰੀਏ ਕਿ ਦਿਮਾਗ ਖੁੱਲ੍ਹੇ ਥੋੜ੍ਹਾ ਜਿਹਾ ਡੈੱਡ ਨਾ ਰਹੀਏ ਜ਼ਿੰਦਗੀ ਥੋੜ੍ਹੀ ਜੀ ਆਪਣੇ ਆਪ ਨੂੰ ਖੁੱਲ੍ਹੀਏ ਤੇ ਉਹ ਜਦੋਂ ਆਇਆ ਨਾ ਬਾਬਾ ਘਰੇ ਹਮ ਬਰਮਪੁਰੀ ਮੇਂ ਗਏ ਹਮ ਸ਼ਿਵਪੁਰੀ ਮੇਂ ਗਏ ਮਹਾਰਾਜ ਕਹਿੰਦੇ ਲੱਗ ਪਿਆ ਗੱਲਾਂ ਵੱਡੀਆਂ ਵੱਡੀਆਂ ਕਰਨ ਸਾਰੇ ਅੱਗੇ ਬੈਠੇ ਧੰਨ ਧੰਨ ਕਰ ਰਹੇ ਗੁਰੂ ਜੀ ਨਾ ਇੱਦਾਂ ਪਿੱਛੇ ਮੁਸਕਰਾਹਟ ਤੋਂ ਨਾ ਪਤਾ ਲੱਗ ਜਾਂਦਾ ਹੁੰਦਾ ਜਿਹੜਾ ਬੰਦਾ ਥੋੜ੍ਹਾ ਜਿਹਾ ਤੇਜ਼ ਹੁੰਦਾ ਨਾ ਉਹ ਤਾਂ ਪਤਾ ਲੱਗ ਜਾਂਦਾ ਵੀ ਆਹ ਨਾ ਵੀ ਇਹ ਇਹਦੇ ਅੰਦਰ ਸਵਾਲ ਹੈ ਇਹ ਪੁੱਛਣਾ ਚਾਹੁੰਦਾ ਆਮ ਹੀ ਹੁੰਦਾ ਕਈ ਵਾਰੀ ਅੱਜ ਹੁਣ ਪਤਾ ਦਿਸ ਜਾਂਦਾ ਬੰਦਾ ਉਹ ਬਾਕੀ ਦੇ ਸਾਰੇ ਧੰਨ ਧੰਨ ਕਰਦੇ ਹੈ ਤੇ ਮਹਾਰਾਜ ਉਹਦੇ ਵੱਲ ਵੇਖ ਕੇ ਹੱਸੀ ਦੇ ਜਾਂਦੇ ਵੀ ਕਰਦਾ ਵੇਖੋ ਕੀ ਹੈ ਬੰਦਾ ਮਹਾਰਾਜ ਹੱਸੀ ਦੇ ਜਾਂਦੇ ਤੇ ਮਹਾਰਾਜ ਕਹਿੰਦੇ ਬਈ ਜੋਗੀ ਜੀ ਬੜੀ ਕਮਾਈ ਤੁਹਾਡੀ ਕਹਿੰਦੇ ਹੈ ਜੀ ਬਸ ਸਾਲ ਬਹੁਤ ਲਾਏ ਨੇ ਕਿਹੜਾ ਅੱਜ ਦੇ ਤੁਰੇ ਫਿਰਦੇ ਆ ਬਹੁਤ ਸਾਲ ਹੋ ਗਏ ਮਿਹਨਤ ਕਰਦਿਆਂ ਕਿਹੜੇ ਅੱਜ ਦੇ ਬੜੇ ਸਾਲ ਹੋ ਗਏ ਇਹੀ ਕੁਛ ਕਰਿਆ ਕਹਿੰਦੇ ਹੁਣ ਤੇ ਸਿੱਧੀਆਂ ਗੱਲਾਂ ਨੇ ਜਿੱਧਰ ਜੀ ਕਰਦਾ ਜਿਹੜੀ ਪੁਰੀ ਨੂੰ ਜੀ ਕਰਦਾ ਬਸ ਸਿੱਧਾ ਹੀ ਮਹਾਰਾਜ ਕਹਿੰਦੇ ਕਮਾਲ ਹੋ ਗਈ ਕਿੱਥੇ ਕਿੱਥੇ ਅੱਜ ਕਿੱਥੇ ਕਿੱਥੇ ਜਾਇਆ ਹੈ ਕਹਿੰਦੇ ਪਹਿਲੇ ਬ੍ਰਹਮਪੁਰੀ ਮੇਂ ਗਏ ਤੇ ਫਿਰ ਸ਼ਿਵਪੁਰੀ ਮੇਂ ਗਏ ਇੱਦਾਂ ਲੱਗ ਪਿਆ ਕਰ ਮਹਾਰਾਜ ਕਹਿੰਦੇ ਅੱਛਾ ਇੰਨੀਆਂ ਪੁਰੀਆਂ ਘੁੰਮੇ ਆਏ ਤੁਸੀਂ ਕਹਿੰਦੇ ਹਾਂ ਜੀ ਗੋਲਕ ਤੁਹਾਡੀ ਚੱਕੀ ਲੈ ਗਿਆ ਕੋਈ ਅੱਛਾ ਹੁਣ ਐਂ ਕਰੋ ਫਿਰ ਅੱਖਾਂ ਬੰਦ ਕਰੋ ਫਿਰ ਲਾਓ ਸਮਾਧੀ ਤੇ ਸਮਾਧੀ ਲਾ ਕੇ ਫਿਰ ਜਾਓ ਤੇ ਮਾੜਾ ਜਿਹਾ ਵੇਖ ਕੇ ਆਓ ਵੀ ਤੁਹਾਡੀ ਗੋਲਕ ਨਾਲੇ ਹੁਣ ਬਾਹਲੀ ਦੂਰ ਨਹੀਂ ਜਾਣਾ ਪੈਣਾ ਇੱਥੇ ਨੇੜੇ ਤੇੜੇ ਹੀ ਹੈ ਕਿਤੇ ਹੁਣ ਮਾੜਾ ਜਿਹਾ ਲਾ ਕੇ ਦੱਸੋ ਭਲਾ ਕਿੱਥੇ ਗਏ ਹੁਣ ਪੈ ਗਿਆ ਨਾ ਪੰਗਾ ਹੁਣ ਉਹ ਜਿਹੜੇ ਅੱਗੇ ਬੈਠੇ ਲੋਕ ਹੈ ਉਹ ਵੀ ਸੋਚਦੇ ਵੀ ਗੱਲ ਤੇ ਹੁਣ ਪਤਾ ਲੱਗੂ ਵੀ ਇਹਨੂੰ ਗੋਲਕ ਦਾ ਪਤਾ ਲੱਗਦਾ ਕਿ ਨਹੀਂ ਉਹ ਵੀ ਉੱਧਰ ਹੋ ਗਏ ਇਕਦਮ ਕਿਉਂਕਿ ਕਈ ਬੰਦਿਆਂ ਨੂੰ ਜਦੋਂ ਤੁਸੀਂ ਸਮਝਾਓਗੇ ਵੀ ਇਹਦਾ ਅਰਥ ਐ ਨਹੀਂ ਐ ਹੈ ਅਸਲ 'ਚ ਨਾ ਪਿੰਡ ਤੁਸੀਂ ਕੋਈ ਵੀ ਹੈ ਜਿਹੜੇ ਮਰਜ਼ੀ ਪਿੰਡ ਨੂੰ ਵੇਖ ਲਓ ਇੱਕ ਪਿੰਡ ਨੂੰ ਚਲਾਉਣ ਵਾਲੇ ਬੰਦੇ 5-4 ਹੀ ਹੁੰਦੇ ਬਾਕੀ ਤੇ ਮਾਫ਼ ਕਰਨਾ 5-4 ਬੰਦੇ ਪਿੰਡ ਚਲਾਉਂਦੇ ਹੁੰਦੇ ਆ ਬਾਕੀ ਤੇ ਭੇਡਾਂ ਵਾਂਗੂ ਮਗਰ ਲੱਗਣ ਵਾਲੇ ਹੁੰਦੇ ਆ ਪੰਜ ਚਾਰ ਬੰਦੇ ਹੁੰਦੇ ਨੇ ਪਿੰਡ ਚ ਅੱਗੇ ਅੱਗੇ ਮੋਹਰੀ ਵੱਧ ਤੋਂ ਵੱਧ 10 ਬੰਦੇ ਹੋਣਗੇ 10 ਬੰਦੇ ਬਾਕੀ ਸਾਰੇ ਮਗਰ ਲੱਗਣ ਵਾਲੇ ਸਾਡੀ ਸੋਚ ਇਦਾਂ ਦੀ ਹੈ ਸਾਡਾ ਐਜੂਕੇਸ਼ਨ ਸਿਸਟਮ ਇਦਾਂ ਦਾ ਹੈ ਜਿਹੜਾ ਸਾਨੂੰ ਭੇਡ ਬਣਾਉਂਦਾ ਹੈ ਆਪਣਾ ਓਪੀਨੀਅਨ ਬਣੇ ਇਸ ਪਾਸੇ ਸਾਡੀ ਕੋਈ ਸੋਚ ਨਹੀਂ ਹਰ ਬੰਦਾ ਆਪਣੇ ਤਰੀਕੇ ਨਾਲ ਸੋਚ ਸਕੇ ਇਹ ਐਜੂਕੇਸ਼ਨ ਸਿਸਟਮ ਹੀ ਨਹੀਂ ਸਾਡੇ ਭੇਡ ਬਣਾਇਆ ਜਾਂਦਾ ਹੈ ਜਿੰਨਾ ਜ਼ਿਆਦਾ ਆਗਿਆਕਾਰੀ ਉਹਨਾਂ ਜ਼ਿਆਦਾ ਚੰਗਾ ਬੰਦਾ ਹੈ ਆਗਿਆਕਾਰੀ ਪੈਦਾ ਹੋਊ ਆਗਿਆਕਾਰੀ ਕਿੰਨਾ ਦੇ ਪਰੰਪਰਾਵਾਦੀ ਲੋਕਾਂ ਦੇ ਵੀ ਆਗਿਆਕਾਰੀ ਚਾਹੀਦਾ ਬੰਦਾ ਜੋ ਪਰੰਪਰਾ ਚੱਲਦੀ ਹੈ ਇੱਥੇ ਮੱਥਾ ਟੇਕ ਦੇ ਸਤਿ ਬਚਨ ਜੀ ਐ ਕਰ ਲੈ ਸਤਿ ਬਚਨ ਜੀ ਬਸ ਭੇਡ ਬਣ ਆਗਿਆਕਾਰੀ ਬਣ ਮਗਰ ਮਗਰ ਤੁਰ ਪਰ ਕਦੇ ਸਵਾਲ ਨਾ ਕਰੀ ਕਦੇ ਐ ਨਾ ਕਹੀ ਵੀ ਇਦਾਂ ਕਿਵੇਂ ਹੋ ਗਿਆ ਆਹ ਕਿਵੇਂ ਹੋ ਗਿਆ ਸਾਡਾ ਐਜੂਕੇਸ਼ਨ ਸਿਸਟਮ ਹੈ ਜਿਹੜਾ ਉਹ ਸਾਨੂੰ ਇਦਾਂ ਬਣਾਉਂਦਾ ਜਿਹੜੇ ਹੁਣ ਪੜ੍ਹੇ ਲਿਖੇ ਬੱਚਿਓ ਜਰਾ ਇੱਕ ਮਿੰਟ ਲਈ ਸਮਝਿਓ ਸਾਨੂੰ ਇਹ ਰੱਟਾ ਲਾਇਆ ਜਾਂਦਾ ਹੈ ਵੀ ਇੱਕ ਬਿੱਲੀ ਸੀ ਇੱਕ ਚੂਹਾ ਸੀ ਫਿਰ ਬਿੱਲੀ ਇਦਾਂ ਸੀ ਵੀ ਇਹਨੂੰ ਰੱਟਾ ਲਾਓ ਪਹਿਲਾਂ ਇਹਨੂੰ ਫਿਰ ਬਾਰ ਬਾਰ ਪੜ੍ਹੀ ਜਾਓ ਪੜ੍ਹ ਪੜ੍ਹ ਕੇ ਫਿਰ ਉਵੇਂ ਹੀ ਚੇਪ ਦਿਓ ਜਿਵੇਂ ਲਿਖਿਆ ਉਵੇਂ ਹੀ ਚੇਪ ਤਾਂ ਨੰਬਰ ਜ਼ਿਆਦਾ ਮਿਲਣਗੇ ਸਾਨੂੰ ਤਾਂ ਇਦਾਂ ਪੜ੍ਹਾਇਆ ਜਾਂਦਾ ਹੈ ਬਾਹਰਲੇ ਦੇਸ਼ਾਂ ਵਿੱਚ ਐਂ ਛੱਡ ਦਿੰਦੇ ਨੇ ਵੀ ਆਹ ਬਿੱਲੀ ਹੈ ਆਹ ਚੂਹਾ ਐਂ ਹੋਊ ਤੇ ਹੁਣ ਤੂੰ ਦੱਸ ਵੀ ਹੁਣ ਕੀ ਹੋਊ ਫਿਰ ਉਹਦਾ ਆਪਣਾ ਦਿਮਾਗ ਕੰਮ ਕਰਨ ਲੱਗਦਾ ਹੈ ਆਖੋ ਸਤਨਾਮ ਉਹ ਫਿਰ ਸੋਚਦਾ ਹੈ ਉਹਦਾ ਆਪਣਾ ਨਜ਼ਰੀਆ ਬਣਦਾ ਹੈ ਉੱਥੇ ਦੇ ਬੱਚਿਆਂ ਦੀ ਪੜ੍ਹਾਈ ਇਦਾਂ ਕਰਾਈ ਜਾਂਦੀ ਹੈ ਵੀ ਤੂੰ ਦੱਸ ਵੀ ਹੁਣ ਪਾਣੀ ਆਹ ਰੋੜੇ ਪਏ ਆ ਆਹ ਕਾਂ ਹੈ ਤੇ ਆਹ ਪਾਣੀ ਹੈ ਤੂੰ ਦੱਸ ਵੀ ਪਾਣੀ ਉੱਤੇ ਕਿਵੇਂ ਆਊ ਫਿਰ ਉਹ ਬੱਚਾ ਦਿਮਾਗ ਲੜਾ ਕੇ ਅਨਸਰ ਆਪਣੀ ਮਰਜ਼ੀ ਦਾ ਲਿਖਦਾ ਹੈ ਤੁਸੀਂ ਆਪਣੀ ਮਰਜ਼ੀ ਦਾ ਲਿਖੋ ਤੁਹਾਨੂੰ ਜ਼ੀਰੋ ਆਊ ਉਹ ਕਹਿਣਗੇ ਜਿਵੇਂ ਲਿਖਿਆ ਉਵੇਂ ਕਾਪੀ ਕਰ ਆਪਣਾ ਨਾ ਦਿਮਾਗ ਵਿੱਚ ਵਰਤ ਇਦਾਂ ਕਹਿੰਦੇ ਨਾ ਆਪਣਾ ਦਿਮਾਗ ਨਾ ਵਰਤ ਜਿਵੇਂ ਲਿਖਿਆ ਉਵੇਂ ਕਾਪੀ ਕਰ ਇਸੇ ਕਰਕੇ ਸਾਡਾ ਐਜੂਕੇਸ਼ਨ ਸਿਸਟਮ ਬਣਾਉਂਦਾ ਭੇਡ ਤੇ ਬਾਹਰਲੇ ਬੱਚਿਆਂ ਦਾ ਦਿਮਾਗ ਖੁੱਲਿਆ ਉਹ ਨਹੀਂ ਇਦਾਂ ਉਹ ਕਹਿੰਦੇ ਤੂੰ ਸੋਚ ਵੀ ਤੂੰ ਇਹਦੇ ਬਾਰੇ ਕੀ ਕਹਿਣਾ ਚਾਹੁੰਦਾ ਆਓ ਪੰਜ ਪਿਆਰੇ ਸਟੇਜ ਤੇ ਆਉਣਗੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਵਧਾਈ ਦੇਈਏ ਜੀ ਆਇਆਂ ਨੂੰ ਕਹੀਏ ਬਾਕੀ ਦੀ ਗੱਲ ਬਾਅਦ ਚ ਕਰਦੇ ਹਾਂ ਜਿਨ੍ਹਾਂ ਅੰਮ੍ਰਿਤ ਛਕਿਆ ਗੁਰੂ ਵਾਲੇ ਬਣੇ ਬਹੁਤ ਬਹੁਤ ਵਧਾਈ ਜਿਨ੍ਹਾਂ ਨੇ ਅੱਜ ਦਾਖਲਾ ਲਿਆ ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ ਆਇਆ ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਅੱਗੇ ਆ ਜਾਣ ਜੋ ਖਾਲੀ ਥਾਂ ਬਹਿ ਜਾਣ ਦਿਓ ਜਿਹੜੇ ਅੰਮ੍ਰਿਤ ਛੱਕ ਕੇ ਆਏ ਆ ਇੱਥੇ ਅੱਗੇ ਆ ਕੇ ਬਹਿ ਜਾਓ ਮੱਥੇ ਬੈਠ ਜਾਇਓ ਬਸ ਫਟਾਫਟ ਦੇ ਕੇ ਪਹੁਲ ਖੰਡੇ ਧਾਰ ਦੀ ਖਾਲਸਾ ਪੰਥ ਸਜਾਇਆ ਦੇ ਕੇ ਪਹੁਲ ਖੰਡੇ ਧਾਰ ਦੀ ਖਾਲਸਾ ਪੰਥ ਸਜਾਇਆ ਦੇ ਕੇ ਪਹੁਲ ਖੰਡੇ ਧਾਰ ਦੀ ਖਾਲਸਾ ਪੰਥ ਸਜਾਇਆ ਦੇ ਕੇ ਪਹੁਲ ਖੰਡੇ ਧਾਰ ਦੀ ਖਾਲਸਾ ਪੰਥ ਸਜਾਇਆ ਪਾਹੁਲ ਖੰਡੇ ਧਾਰ ਦੀ ਖਾਲਸਾ ਪੰਥ ਸਜਾਇਆ ਦੇ ਕੇ ਪਾਹੁਲ ਖੰਡੇ ਧਾਰ ਦੀ ਖਾਲਸਾ ਪੰਥ ਸਜਾਇਆ ਚਾਰ ਪੁੱਤਰ ਤੁਸਾਂ ਧਰਮ ਤੋਂ ਵਾਰੇ ਫੇਰ ਵੀ ਸ਼ੁਕਰ ਮਨਾਇਆ ਚਾਰ ਪੁੱਤਰ ਤੁਸਾਂ ਧਰਮ ਤੋਂ ਵਾਰੇ ਫੇਰ ਵੀ ਸ਼ੁਕਰ ਮਨਾਇਆ ਚਾਰ ਪੁੱਤਰ ਤੁਸਾਂ ਧਰਮ ਤੋਂ ਵਾਰੇ ਫੇਰ ਵੀ ਸ਼ੁਕਰ ਮਨਾਇਆ ਫੜੋ ਫੜੋ ਚਾਰ ਪੁੱਤਰ ਤੁਸਾਂ ਧਰਮ ਤੋਂ ਵਾਰੇ ਫੇਰ ਵੀ ਸ਼ੁਕਰ ਮਨਾਇਆ ਜੀ ਚਾਰ ਪੁੱਤਰ ਤੁਸਾਂ ਧਰਮ ਤੋਂ ਵਾਰੇ ਫੇਰ ਵੀ ਸ਼ੁਕਰ ਮਨਾਇਆ ਚਾਰ ਪੁੱਤਰ ਤੁਸਾਂ ਧਰਮ ਤੋਂ ਵਾਰੇ ਫੇਰ ਵੀ ਸ਼ੁਕਰ ਮਨਾਇਆ ਭਾਈਓ ਕਲਗੀਆਂ ਵਾਲੇ ਭਾਈਓ ਬਾਜਾਂ ਵਾਲੇ ਆਪਣੇ ਤੂੰ ਸਭ ਨੇ ਸੀਸ ਨਿਭਾਇਆ ਤਾਈਓ ਬਾਜਾਂ ਵਾਲੇ ਆਪਣੇ ਤੂੰ ਸਭ ਨੇ ਸੀਸ ਨਿਭਾਇਆ ਤਾਈਓ ਸਭ ਨੇ ਸੀਸ ਦਿਵਾਇਆ ਤਾਈਓ ਬਾਟਾ ਵਾਲਿਆ ਤੈਨੂੰ ਸਭ ਨੇ ਸੀਸ ਦਿਵਾਇਆ ਬਾਟਾ ਵਾਲਿਆ ਤੈਨੂੰ ਸਭ ਨੇ ਸੀਸ ਦਿਵਾਇਆ ਤਾਈਓ ਬਾਜਾਂ ਵਾਲਿਆ ਤੈਨੂੰ ਸਭ ਨੇ ਸੀਸ ਨਿਵਾਇਆ ਜਿਹੜੀ ਸੰਗਤ ਆ ਰਹੀ ਹੈ ਬਿਠਾ ਦਿਓ ਇੱਥੇ ਪਿੱਛੇ ਹੀ ਪਾ ਦਿਓ ਸਾਰਿਆਂ ਜੀ ਆਇਆ ਨੂੰ ਜੀ ਆਇਆ ਨੂੰ ਆਓ ਖਾਲਸਾ ਜੀ ਆਓ ਆਓ ਆਓ ਖਾਲਸਾ ਜੀ ਤੁਹਾਨੂੰ ਜੀ ਆਇਆ ਆਓ ਖਾਲਸਾ ਜੀ ਤੁਹਾਨੂੰ ਜੀ ਆਇਆ ਨੂੰ ਆਓ ਖਾਲਸਾ ਜੀ ਤੁਹਾਨੂੰ ਜੀ ਆਇਆ ਨੂੰ ਬਾਹਾਂ ਸਿੱਧੀਆਂ ਰੱਖੀਆਂ 144 ਪ੍ਰਾਨੀ ਗੁਰੂ ਵਾਲੇ ਬਣੇ ਜਿਨ੍ਹਾਂ ਨੂੰ ਸਮਾਗਮ ਦਾ ਚਾਅ ਹੈ ਸੰਗਿਓ ਨਾ ਏਦਾਂ ਹੀ ਅੱਧਾ ਕੁ ਮਿੰਟ ਭੈਣਾਂ ਬਜ਼ੁਰਗਾਂ ਨੇ ਅੰਮ੍ਰਿਤ ਦੀ ਦਾਤ ਲਈ ਇਹ ਚੇਤਾ ਰੱਖਿਓ ਇਹ ਦਾਖਲਾ ਹੈ ਇਹ ਡਿਗਰੀ ਨਹੀਂ ਇਹ ਐਡਮਿਸ਼ਨ ਹੈ ਇਹ ਪਹਿਲੇ ਡੰਡੇ ਤੇ ਪੈਰ ਰੱਖਿਆ ਹੁਣ ਤੇ ਪੜ੍ਹਾਈ ਗੱਲ ਅੱਗੇ ਨੂੰ ਵਧਣਾ ਅੱਗੇ ਅੱਗੇ ਨੂੰ ਚੱਲਣਾ ਗੁਰਮਤਿ ਦੀ ਸਿੱਖਿਆ ਪ੍ਰਾਪਤ ਕਰਨੀ ਹੈ ਆਪਣੇ ਆਪ ਨੂੰ ਅਡੋਲ ਬਣਾਉਣਾ ਅੰਮ੍ਰਿਤ ਦੀ ਸ਼ਕਤੀ ਦਾ ਪਤਾ ਕਿੱਥੋਂ ਲੱਗਦਾ ਹੈ ਮਨ ਬਹੁਤ ਕਾਇਮ ਹੋ ਗਿਆ ਹੋਰ ਸਟਰੋਂਗ ਹੋ ਗਿਆ ਗੁਰਬਾਣੀ ਦਾ ਗਿਆਨ ਲੈ ਰਿਹਾ ਹੋਰ ਤਕੜਾ ਹੋ ਗਿਆ ਬਈ ਏਡਾ ਦੁੱਖ ਆਇਆ ਯਾਰ ਚੱਲ ਗਿਆ ਬੰਦਾ ਐਡੀ ਵੱਡੀ ਘਰ ਚ ਮੁਸੀਬਤ ਆ ਗਈ ਤਾਂ ਵੀ ਚੱਲ ਗਿਆ ਇੱਥੋਂ ਪਤਾ ਲੱਗਦਾ ਅੰਮ੍ਰਿਤ ਜਿਹਦੇ ਕੋਈ ਮੁਸੀਬਤ ਪੈਂਦੀ ਦੁੱਖ ਪੈਂਦਾ ਐ ਆਪਣੇ ਆਪ ਨੂੰ ਤਕੜੇ ਰਹੀਏ ਅੰਮ੍ਰਿਤ ਛਕਣ ਦਾ ਗਿਆਨ ਅੰਮ੍ਰਿਤ ਪੀਣ ਦਾ ਮਤਲਬ ਹੀ ਇਹ ਹੈ ਇਹ ਖੰਡੇ ਦੀ ਪੌਲ ਲੈ ਕੇ ਅੰਮ੍ਰਿਤ ਛਕ ਕੇ ਵਾਅਦਾ ਕਰਨਾ ਹੈ ਵਾਅਦਾ ਕਰਨਾ ਵੀ ਅੱਜ ਤੋਂ ਬਾਅਦ ਅਸੀਂ ਇਸ ਵਿਚਾਰਧਾਰਾ ਨੂੰ ਸਮਰਪਿਤ ਹੋ ਗਏ ਅਸੀਂ ਇਹ ਵਿਚਾਰਧਾਰਾ ਨੂੰ ਮੰਨਾਂਗੇ ਅਸੀਂ ਇਹ ਸੋਚ ਦੇ ਧਾਰਨੀ ਹੋਵਾਂਗੇ ਇਹ ਤੇ ਵਾਅਦਾ ਹੈ ਇਹ ਤੇ ਸ਼ੁਰੂਆਤ ਹੈ ਅੱਜ ਤੋਂ ਬਾਅਦ ਪੜ੍ਹਾਈ ਕਰਨੀ ਹੈ ਸ਼ੁਰੂ ਕਰਨਾ ਵੀ ਸਮਝੀਏ ਅਕਲ ਲਈਏ ਕੋਈ ਵਹਿਮ ਭਰਮ ਜ਼ਿੰਦਗੀ ਚ ਨਾ ਕਰੀਏ, ਦਰ ਦਰ ਤੇ ਠੋਕਰਾਂ ਨਾ ਖਾਈਏ, ਥਾਂ ਥਾਂ ਤੇ ਮੱਥੇ ਨਾ ਟੇਕੀਏ। ਸੋ ਜਿਹੜੇ ਵੀਰ ਭਰਾ ਭੈਣਾਂ ਅੰਮ੍ਰਿਤਧਾਰੀ ਬਣੇ, ਬਹੁਤ ਬਹੁਤ ਵਧਾਈਆਂ। ਚੜ੍ਹਦੀ ਕਲਾ ਵਾਲਾ ਜੀਵਨ ਬਣਾ ਕੇ ਰੱਖਿਓ, ਚੜ੍ਹਦੀ ਕਲਾ ਝਲਕੇ ਸਾਡੇ ਜੀਵਨ ਵਿੱਚੋਂ, ਉਹ ਹਿੰਮਤ, ਉਹ ਦ੍ਰਿੜਤਾ, ਉਹ ਬੇਬਾਕੀ, ਉਹ ਸਿਦਕ, ਉਹ ਸਹਿਜ, ਉਹ ਭਰੋਸਾ ਸਾਡੇ ਚੋਂ ਝਲਕਣਾ ਚਾਹੀਦਾ, ਤਾਂ ਪਤਾ ਲੱਗਦਾ। ਕਿਉਂਕਿ ਦਸਤਾਰ ਬੰਨਣ ਤੇ ਅੱਗੇ ਵੀ ਬੇਨਤੀ ਕੀਤੀ ਸੀ ਨਾ, ਇੱਥੇ ਕਿਸੇ ਰੁਮਾਲ ਵਾਲੇ ਵੀਰ ਨਾਲ ਗੱਲ ਕਰੀਏ ਵੀ ਬੰਨ ਦਸਤਾਰ, ਹੋ ਸਕਦਾ ਉਹ ਇੱਕ ਮਿੰਟ ਚ ਹੀ ਹਾਂ ਕਰ ਦੇ, ਇੱਕ ਮਿੰਟ ਵੀ ਜ਼ਿਆਦਾ ਹੈ, ਉਹ ਕਹੇ ਲਓ ਜੀ ਲਿਆਓ, ਲੈ ਹੁਣ ਗਲ ਵਾਲਾ ਪਾਇਆ ਉਹਨੂੰ ਫੜਾ ਤਾ, ਉਹ ਕਹਿੰਦਾ ਬੰਨ ਲੈਣਾ ਸਿਰ ਤੇ, ਬੰਨ ਲਈ ਬੰਨ ਲਈ। ਬੰਨਣ ਤੇ ਕਿੰਨਾ ਟਾਈਮ ਲੱਗੂ? ਅੱਧਾ ਮਿੰਟ। ਆ ਚਾਰ ਲੜ ਦੋ ਲੜ ਲਾਉਣੇ ਨੇ, ਐਂ ਕਰਕੇ ਬੰਨ ਲੱਖ ਬੰਨ ਲਈ, ਕਹਿੰਦਾ ਆਹ ਬੱਜ ਬੱਜ ਗਈ। ਦਸਤਾਰ ਬੰਨਣ ਉੱਤੇ ਤੇ ਕਈ ਵਾਰੀ ਇੱਕ ਮਿੰਟ ਲੱਗਦਾ ਹੈ, ਪਰ ਕਿਰਦਾਰ ਬੰਨਣ ਤੇ ਜ਼ਿੰਦਗੀਆਂ ਲੱਗ ਜਾਂਦੀਆਂ। ਕਿਰਦਾਰ ਨਹੀਂ ਬਣਦਾ, ਬਣਾਉਣਾ ਹੈ ਕਿਰਦਾਰ। ਦਸਤਾਰ ਜ਼ਰੂਰੀ ਹੈ, ਪਰ ਦਸਤਾਰ ਤੋਂ ਕਿਤੇ ਜ਼ਰੂਰੀ ਕਿਰਦਾਰ ਹੈ, ਜ਼ਿਆਦਾ ਜ਼ਰੂਰੀ ਕਿਰਦਾਰ ਹੈ। ਤੇ ਗੱਲ ਕਿਰਦਾਰਾਂ ਦੀ ਹੋਣੀ ਚਾਹੀਦੀ ਸੀ। ਦਸਤਾਰਾਂ ਦੀ ਗੱਲ ਬਹੁਤ ਹੋ ਰਹੀ ਹੈ, ਪਰ ਕਿਰਦਾਰਾਂ ਦੀ ਗੱਲ ਘੱਟ ਹੋ ਰਹੀ ਹੈ। ਕਿਰਦਾਰ ਬਣਨੇ ਬੜੇ ਜ਼ਰੂਰੀ ਹੈ। ਜੇ ਬਿਨਾਂ ਕਿਰਦਾਰ ਤੋਂ ਦਸਤਾਰ ਬੱਜ ਗਈ ਤੇ ਫਿਰ ਤੇ ਦਸਤਾਰ ਵਾਲੇ ਨੇ ਸਾਰੀ ਸਿੱਖੀ ਦਾ ਜਲੂਸ ਕਢਾਉਣਾ ਹੈ। ਕਿਰਦਾਰ ਤੋਂ ਬਿਨਾਂ ਦਸਤਾਰ ਬੰਨੀ ਫਿਰਦਾ ਹੈ, ਜਿਹੜੀਆਂ ਗਲਤੀਆਂ ਕਰੇਗਾ ਸਾਰਿਆਂ ਤੇ ਦਾਗ ਲੱਗਣਾ ਹੈ। ਦਸਤਾਰਾਂ ਤੇ ਇੱਥੇ ਬੜੇ, ਮਾਫ ਕਰਨਾ, ਝੂਠੇ ਮੁਕਾਬਲਿਆਂ ਦੇ ਨਾਂ ਦੇ ਉੱਤੇ ਪਤਾ ਨਹੀਂ ਕਿੰਨੇ ਕੁ ਨੌਜਵਾਨ ਮਾਰੇ ਆ, ਉਹ ਵੀ ਪੱਗਾਂ ਵਾਲੇ ਸੀ, ਦਸਤਾਰਾਂ ਵਾਲੇ ਸੀ, ਪੱਗਾਂ ਵਾਲੇ ਬੜੇ ਦਸਤਾਰਾਂ ਵਾਲੇ। ਸਾਡੇ ਵਿੱਚ ਬਹੁਤ ਪੈਦਾ ਇਦਾਂ ਦੇ ਲੋਕ ਹੋਏ ਆ। ਦਸਤਾਰ ਜ਼ਰੂਰੀ ਹੈ, ਪਰ ਕਿਰਦਾਰ ਸਭ ਤੋਂ ਜ਼ਰੂਰੀ ਹੈ। ਉਹਦੇ ਤੇ ਜ਼ੋਰ ਲਾਓ, ਉਹ ਬਣਨ ਤੇ ਬਹੁਤ ਟਾਈਮ ਲੱਗਦਾ ਹੈ, ਤੇ ਤੇਰਾ ਕਿਰਦਾਰ ਦੂਜਾ ਬੰਦਾ ਨਹੀਂ ਘੜ ਸਕਦਾ। ਕੋਈ ਜੰਮਿਆ ਨਹੀਂ ਕੋਈ ਕਿਰਦਾਰ ਤੇਰਾ ਘੜ ਸਕਦਾ। ਜੇ ਕਹੇ ਨਾ ਵੀ ਘੜ ਸਕਦਾ ਕੋਈ, ਬਾਹਰੋਂ ਕੋਈ ਬੰਦਾ ਘੜ ਨਹੀਂ ਸਕਦਾ, ਹਾਂ ਉਹਦਾ ਕਿਰਦਾਰ ਦੂਜਾ ਘੜ ਸਕਦਾ ਜਿਹੜਾ ਘੜਾਉਣਾ ਚਾਹੁੰਦਾ ਹੈ, ਜਿਹੜਾ ਖੁਦ ਆਪਣੇ ਤੇ ਕੰਮ ਕਰਨਾ ਚਾਹੁੰਦਾ, ਜਿਹੜਾ ਚਾਹੁੰਦਾ ਵੀ ਮੈਂ ਬਦਲਣਾ ਹੈ, ਉਹੀ ਬਦਲ ਸਕਦਾ, ਉਹਨੂੰ ਹੀ ਸਮਝਾਇਆ ਜਾ ਸਕਦਾ। ਮੈਂ ਤੁਹਾਨੂੰ ਪਹਿਲੇ ਦੀਵਾਨ 'ਚ ਵੀ ਬੇਨਤੀ ਕੀਤੀ ਸੀ, ਅੱਜ ਫੇਰ ਕਰਦਾ। ਗਿਆਨ ਦੇਣ ਦਾ ਵਿਸ਼ਾ ਨਹੀਂ, ਗਿਆਨ ਲੈਣ ਦਾ ਵਿਸ਼ਾ ਹੈ। ਤੁਸੀਂ ਇੱਥੇ ਨਾ ਇੱਕ ਸੁਣੀ ਮੈਂ ਗੱਲ ਕਿਸੇ ਦੀ, ਉਹ ਕਹਿਣ ਵੀ ਗਿਆਨ ਦੇਣ ਦਾ ਵਿਸ਼ਾ ਵੀ ਹੈ, ਗਿਆਨ ਲੈਣ ਦਾ ਵਿਸ਼ਾ ਵੀ। ਕਹਿੰਦੇ ਗਿਆਨ ਜੇ ਕੋਈ ਬੰਦਾ ਲੈ ਰਿਹਾ ਹੈ, ਇਹਦਾ ਮਤਲਬ ਉਹਨੂੰ ਕੋਈ ਗਿਆਨ ਦੇ ਵੀ ਦੇ ਰਿਹਾ। ਗਿਆਨ ਲੈਣ ਦਾ ਵਿਸ਼ਾ ਵੀ ਹੈ, ਗਿਆਨ ਦੇਣ ਦਾ ਵਿਸ਼ਾ ਵੀ ਹੈ। ਮੈਂ ਕਿਹਾ ਨਹੀਂ, ਗਿਆਨ ਸਿਰਫ ਲੈਣ ਦਾ ਵਿਸ਼ਾ ਹੈ। ਜੇ ਗਿਆਨ ਦੇਣ ਦਾ ਵਿਸ਼ਾ ਹੈ, ਹੁਣ ਤੁਸੀਂ ਮੈਨੂੰ ਪੁੱਛੋ ਵੀ ਗਿਆਨ ਦੇਣ ਦਾ ਵਿਸ਼ਾ, ਮੈਂ ਕਹਾਂ ਹਾਂ। ਮੈਂ 100 ਬੰਦੇ ਨੂੰ ਗਿਆਨ ਦਿੱਤਾ ਹੈ, 144 ਨੂੰ ਗਿਆਨ ਮੈਂ ਦਿੱਤਾ ਹੈ, ਜੇ ਇਹਦਾ ਕ੍ਰੈਡਿਟ ਮੈਂ ਲੈਣਾ ਹੈ ਤੇ ਫਿਰ ਮੈਨੂੰ ਇਹ ਵੀ ਮੰਨਣਾ ਪੈਣਾ ਹੈ ਵੀ 10,000 ਬੰਦੇ ਨੇ 2 ਦਿਨ ਹੋਰ ਵੀ ਸੁਣਿਆ ਸੀ, ਉਹ ਲੈ ਨਹੀਂ ਲਿਆ ਨੀ ਉਹਨਾਂ ਨੇ ਗਿਆਨ, ਇਹਦੀ ਜ਼ਿੰਮੇਵਾਰੀ ਵੀ ਤੂੰ ਆਪ ਚੱਕ ਆਖੋ ਸਤਨਾਮ। ਜੇ 144 ਦਾ ਕ੍ਰੈਡਿਟ ਖਾਣਾ ਚਾਹੁੰਦਾ ਹੈ ਤੇ ਬਾਕੀਆਂ ਦੀ ਜ਼ਿੰਮੇਵਾਰੀ ਤੇਰਾ ਪਿਓ ਲਏਗਾ, ਬਾਕੀਆਂ ਦੀ ਜ਼ਿੰਮੇਵਾਰੀ ਕਿਹਨੇ ਲੈਣੀ ਹੈ? ਨਹੀਂ, ਗਿਆਨ ਕਦੇ ਵੀ ਦੇਣ ਦਾ ਵਿਸ਼ਾ ਨਹੀਂ, ਗਿਆਨ ਲੈਣ ਦਾ ਵਿਸ਼ਾ। ਹੁਣ ਫਿਰ ਸੁਣੋ ਗੱਲ, ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛੋ ਵੀ ਭਾਈ ਲੈਣਾ ਜੀ ਨੂੰ ਤੁਸੀਂ ਗਿਆਨ ਦਿੱਤਾ ਹੈ? ਗੁਰੂ ਨਾਨਕ ਪਾਤਸ਼ਾਹ ਕਹਿਣਗੇ ਨਹੀਂ, ਗਿਆਨ ਤੇ ਮੈਂ ਲੈਣੇ ਨੂੰ ਵੀ ਦਿੱਤਾ ਤੇ ਸ਼੍ਰੀ ਚੰਦ ਨੂੰ ਵੀ ਦਿੱਤਾ, ਪਰ ਸ਼੍ਰੀ ਚੰਦ ਨੇ ਨਹੀਂ ਲਿਆ, ਲੈਣੇ ਨੇ ਗਿਆਨ ਲੈ ਲਿਆ। ਮੈਂ ਤੇ ਦੋਨਾਂ ਨੂੰ ਦਿੱਤਾ ਸੀ ਗਿਆਨ, ਪਰ ਉਹਨੇ, ਤੁਹਾਡਾ ਕੀ ਖਿਆਲ ਹੈ ਗੁਰੂ ਨਾਨਕ ਨੇ ਆਪਣੇ ਬੱਚਿਆਂ ਨੂੰ ਗਿਆਨ ਦਿੱਤਾ ਨਹੀਂ ਹੋਣਾ? ਬੋਲੋ, ਦਿੱਤਾ ਹੋਊ ਕਿ ਨਹੀਂ ਦਿੱਤਾ ਹੋਊ? ਕੀ ਗੁਰੂ ਰਾਮਦਾਸ ਨੇ ਪਿਰਥੀ ਚੰਦ ਨੂੰ ਗਿਆਨ ਦਿੱਤਾ ਨਹੀਂ ਹੋਣਾ? ਦਿੱਤਾ ਹੋਣਾ, ਪਰ ਦਿੱਤਾ ਤਿੰਨਾਂ ਪੁੱਤਾਂ ਨੂੰ ਸੀ, ਲਿਆ ਅਰਜਨ ਦੇਵ ਜੀ ਨੇ। ਤੇ ਜੇ ਇਹ ਕਹਿ ਦੋਗੇ ਤੁਸੀਂ, ਜੇ ਗੁਰੂ ਨਾਨਕ ਪਾਤਸ਼ਾਹ ਕਹਿਣ ਵੀ ਮੈਂ ਲੈਣੇ ਨੂੰ ਗਿਆਨ ਦਿੱਤਾ ਹੈ, ਫਿਰ ਇਹ ਜ਼ਿੰਮੇਵਾਰੀ ਲੈਣੀ ਪੈਣੀ ਹੈ ਵੀ ਸ਼੍ਰੀ ਚੰਦ ਨੂੰ ਦੇ ਨਹੀਂ ਸਕਿਆ। ਨਹੀਂ, ਗਿਆਨ ਲੈਣ ਦਾ ਵਿਸ਼ਾ ਹੀ ਹੁੰਦਾ, ਦੇਣ ਦਾ ਵਿਸ਼ਾ ਹੈ, ਗਿਆਨ ਲਿਆ ਹੀ ਜਾ ਸਕਦਾ। ਜੇ ਗਿਆਨ ਦੇਣ ਦਾ ਵਿਸ਼ਾ ਬਣ ਗਿਆ, ਹਾਂ ਆ ਇੱਥੇ ਦੱਸਿਆ ਜਾਂਦਾ ਹੈ, ਦਿੱਤਾ ਨਹੀਂ ਜਾ ਸਕਦਾ, ਸਮਝਾਇਆ ਜਾ ਸਕਦਾ, ਉਹੀ ਉਹਨਾਂ ਨੂੰ ਗਿਆਨ ਦੇ ਸਕਦੇ ਆ ਜਿਹੜਾ ਗਿਆਨ ਲੈਣਾ ਚਾਹੁੰਦਾ ਹੈ। ਗਿਆਨ ਲੈਣ ਵਾਲੇ ਤੇ ਡਿਪੈਂਡ ਕਰਦਾ ਹੈ, ਗਿਆਨ ਦੇਣ ਵਾਲੇ ਤੇ। ਤੇ ਜਿਹੜੇ ਬੰਦੇ ਕ੍ਰੈਡਿਟ ਖਾਣਾ ਚਾਹੁੰਦੇ ਨੇ ਵੀ ਅਸੀਂ ਗਿਆਨ ਦੇ ਰਹੇ ਹਾਂ, ਉਹ ਜਿਹੜੇ ਬਾਕੀ ਦੇ ਨਹੀਂ ਦੇ ਸਕੇ ਜਿਨ੍ਹਾਂ ਨੂੰ ਉਹਨਾਂ ਦੀ ਜ਼ਿੰਮੇਵਾਰੀ ਚੱਕਣ ਫਿਰ ਵੀ ਅਸੀਂ ਦੇ ਨਹੀਂ ਸਕਦੇ। ਕ੍ਰੈਡਿਟ ਖਾਣਾ ਤੇ ਜ਼ਿੰਮੇਵਾਰੀ ਵੀ ਲੈਣੀ ਪਏ। ਤਾਂ ਕਰਕੇ ਸਮਝਾਇਆ ਉਹਨੂੰ ਹੀ ਜਾ ਸਕਦਾ ਜਿਹੜਾ ਸਮਝਣਾ ਚਾਹੁੰਦਾ ਹੈ। ਇਹ ਬਹਾਦਰੀ ਇਹਨਾਂ ਦੀ ਹੈ ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਇਹਨਾਂ ਨੂੰ ਛਕਾਇਆ ਨਹੀਂ, ਇਹਨਾਂ ਨੇ ਛਕਿਆ। ਇਹਨਾਂ ਨੇ ਛਕਣਾ ਚਾਹੁੰਦੇ ਸੀਗੇ, ਇਹਨਾਂ ਨੇ ਛਕਿਆ ਹੈ, ਇਹ ਛਕਣਾ ਚਾਹੁੰਦੇ ਸੀ, ਇਹ ਬਦਲਣਾ ਚਾਹੁੰਦੇ ਸੀ, ਉਹਨਾਂ ਨੂੰ ਹੀ ਬਦਲਿਆ। ਪੜ੍ਹਾਉਂਦਾ ਤੇ ਟੀਚਰ ਇੱਕੋ ਜਿਹਾ ਹੀ ਹੁੰਦਾ ਸਾਰਿਆਂ ਨੂੰ, ਇੱਕ ਪਾਸ ਹੋ ਜਾਂਦਾ ਹੈ, ਇੱਕ ਫੇਲ ਹੋ ਜਾਂਦਾ। ਐਜੂਕੇਸ਼ਨ ਤੇ ਇੱਕੋ ਜਿਹੀ ਦੇ ਰਿਹਾ ਹੁੰਦਾ, ਇੱਕ ਸਮਝਦਾ ਇੱਕ ਨਹੀਂ ਸਮਝਦਾ। ਤਾਂ ਕਰਕੇ ਬਾਹਰੋਂ ਨਹੀਂ ਬੰਦੇ ਨੂੰ ਬਦਲਿਆ ਜਾ ਸਕਦਾ। ਸੱਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਠੂਕ, ਅੰਧੇ ਏਕ ਨਾ ਲੱਗਈ ਜੋ ਬਾਂਸ ਵਜਾਈਏ ਠੂਕ। ਭਗਤ ਕਬੀਰ ਸਾਹਿਬ ਕਹਿੰਦੇ ਅਗਲ ਦੇ ਅੰਨਿਆਂ ਨੂੰ ਕੀ ਕਹੋਗੇ, ਗੁਰੂ ਭਾਵੇਂ ਸਿਰੇ ਦਾ ਸੱਚਾ ਹੈ, ਕੁਛ ਨਹੀਂ ਕਰ ਸਕਦਾ ਜੇ ਅਗਲਾ ਸੁਣਨੀ ਨਹੀਂ ਚਾਹੁੰਦਾ, ਅਗਲਾ ਨਹੀਂ ਬਦਲਣਾ ਚਾਹੁੰਦਾ। ਗੁਰੂ ਭਾਵੇਂ ਸੱਚਾ ਵੀ ਹੈ, ਕੀ ਕਰੇ। ਤਾਂ ਕਰਕੇ ਇਹ ਮੇਰੇ ਵੀਰ ਭਰਾ ਬਦਲਣਾ ਚਾਹੁੰਦੇ ਸੀ ਤਾਂ ਬਦਲੇ, ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਪਾਤਰ ਬਣੇ ਹੈ। ਮੀਂਹ ਸਭ ਤੇ ਪੈਂਦਾ ਹੈ, ਕਈ ਭਾਂਡਾ ਸਿੱਧਾ ਕਰ ਲੈਂਦੇ ਹੈ, ਕਈ ਮੂਧਾ ਹੀ ਰੱਖਦੇ ਆ, ਉਹ ਖਾਲੀ ਰਹਿ ਜਾਂਦੇ। ਇਹ ਤੇ ਭਾਂਡਾ ਸਿੱਧਾ ਕਰਨ ਵਾਲੇ ਤੇ ਡਿਪੈਂਡ ਕਰਦਾ, ਮੀਂਹ ਤੇ ਪੈਂਦਾ ਹੀ ਹੈ। ਸੋ ਆਓ ਜਿਹੜੀ ਗੱਲ ਕਰਦੇ ਸੀ ਆਪਾਂ, ਉਹ ਜਿਹੜਾ ਬੰਦਾ ਉਹ ਕਹੀ ਜਾਵੇ ਹਮ ਬਰਮਪੁਰੀ ਮੇਂ ਗਏ ਹਮ ਸ਼ੇਵਪੁਰੀ ਮੇਂ ਗਏ, ਤੇ ਮਹਾਰਾਜ ਕਹਿੰਦੇ ਤੇਰੀ ਗੋਲਕ ਕਿੱਥੇ ਹੈ ਹੁਣ ਵੇਖੇ ਆਲਾ ਦੁਆਲਾ, ਵੀ ਆਹ ਤੇ ਨਵਾਂ ਹੀ ਬੰਦਾ ਆ ਗਿਆ। ਏਦਾਂ ਦੇ ਪੈਦਾ ਹੋਣੇ ਚਾਹੀਦੇ ਸੀ, ਏਦਾਂ ਦਾ ਇੱਕ ਆ ਜੇ ਨਾ ਅਡੰਬਰ ਨਹੀਂ ਚੱਲਦਾ, ਫਿਰ ਇੱਕ ਆ ਜੇ, ਇੱਕ ਹੀ ਬਥੇਰਾ ਹੁੰਦਾ ਹੈ, ਉਹ ਖਤਰਾ ਬਣ ਜਾਂਦਾ ਸਾਰਿਆਂ ਲਈ। ਮੈਂ ਤੁਹਾਡੇ ਨਾਲ ਗੱਲ ਇਹ ਕਰਦਾ ਵੀ ਪੰਜ ਚਾਰ ਬੰਦੇ ਹੀ ਪਿੰਡ ਚਲਾਉਂਦੇ ਹੁੰਦੇ ਆ, ਇਹ ਬਾਕੀ ਦੇ ਮਗਰ ਲੱਗਦੇ ਆ। ਸਾਡੇ ਵਿੱਚ ਬਹੁਤੇ ਮਗਰ ਲੱਗਣ ਵਾਲੇ ਪੈਦਾ ਕੀਤੇ ਗਏ ਆ। ਮੈਂ ਤੁਹਾਨੂੰ ਗੱਲ ਕਰ ਰਿਹਾ, ਐਜੂਕੇਸ਼ਨ ਇਦਾਂ ਦੀ ਹੈ। ਸਾਡੇ ਇਹ ਕਿਹਾ ਜਾਂਦਾ ਵੀ ਇੱਕ ਕਾਂ ਸੀ, ਇੱਕ ਜੱਗ ਸੀ ਪਾਣੀ ਦਾ, ਪਾਣੀ ਜੱਗ ਵਿੱਚ ਥੋੜਾ ਸੀ, ਏਦਾਂ ਕਹਾਣੀ ਪੜ੍ਹਾਈ ਹੈ ਨਾ ਆਪਾਂ ਨੂੰ। ਫਿਰ ਰੋੜੀਆਂ ਚੱਕੀਆਂ, ਕਾਂ ਰੋੜੀਆਂ ਚੱਕ ਕੇ ਉਹਦੇ ਵਿੱਚ ਪਾਈ ਗਿਆ, ਫਿਰ ਪਾਣੀ ਉੱਪਰ ਆ ਗਿਆ, ਪਾਣੀ ਪੀ ਕੇ ਤੇ ਕਾਂ ਉਹ ਉੱਡ ਗਿਆ। ਲਿਖੋ ਇਹ, ਕਾਪੀ ਕਰ। ਪਰ ਜੇ ਬਾਹਰਲੇ ਬੱਚਿਆਂ ਨੂੰ ਇੱਦਾਂ ਸਮਝਾਇਆ ਜਾਵੇ, ਸਾਡੇ ਕਿਹਾ ਜਾਂਦਾ ਵੀ ਜੋ ਲਿਖਿਆ ਅੱਖਰ ਅੱਖਰ ਉਵੇਂ ਲਿਖ ਤਾਂ ਨੰਬਰ ਮਿਲਣਗੇ। ਤੇ ਬਾਹਰਲੇ ਬੱਚਿਆਂ ਨੂੰ ਕੀ ਕਿਹਾ ਜਾਏਗਾ, ਉਹਨਾਂ ਨੂੰ ਐਂ ਕਹਿਣਗੇ ਇੱਕ ਕਾਂ ਹੈ, ਇੱਕ ਪਾਣੀ ਹੈ, ਪਾਣੀ ਥੋੜਾ ਹੈ, ਤੇ ਇੱਕ ਕੋਲੇ ਪਈਆਂ ਰੋੜੀਆਂ। ਹੁਣ ਕਾਕਾ ਤੂੰ ਆਪਣਾ ਦਿਮਾਗ ਲੜਾ ਵੀ ਪਾਣੀ ਕਾਂ ਪੀਊ ਕਿਵੇਂ। ਆਖੋ ਸਤਨਾਮ ਸ੍ਰੀ ਵਾਹ। ਹੁਣ ਵੇਖਿਓ, ਜਿਹੜਾ ਬੱਚਾ ਆਪਣਾ ਦਿਮਾਗ ਵਰਤੂ ਉੱਥੇ, ਉਹ ਫਿਰ ਸੋਚਣ ਲੱਗ ਜਾਂਦਾ, ਉਹ ਬੱਚਾ ਫਿਰ ਆਪਣੇ ਹਿਸਾਬ ਨਾਲ ਲਿਖਦਾ ਵੀ ਐ ਪੀਊ। ਏਦਾਂ ਐਜੂਕੇਸ਼ਨ ਹੈ ਜਿਹੜੀ, ਉਹਨਾਂ ਦੇ ਬੱਚੇ ਜਿਹੜੇ ਪੜ੍ਹਦੇ ਹੈ ਉਹ ਐਜੂਕੇਸ਼ਨ ਮਾਇੰਡ ਡਿਵੈਲਪ ਹੋ ਰਿਹਾ, ਉਹ ਆਪਣੇ ਓਪੀਨੀਅਨ ਬਣਾਉਂਦੇ ਆ ਆਪਣਾ, ਉਹਨਾਂ ਤੋਂ ਕਾਪੀ ਪੇਸਟ ਨਹੀਂ ਕਰਾਇਆ ਜਾਂਦਾ। ਉਹਨਾਂ ਨੂੰ ਇਹ ਨਹੀਂ ਕਿਹਾ ਜਾਂਦਾ ਵੀ ਆਹ ਚੀਜ਼ ਲਿਖੀ ਹੈ ਇਹਨੂੰ ਹੂਬ ਹੂ ਲਿਖੇਗਾ ਤਾਂ ਨੰਬਰ ਮਿਲਣਗੇ। ਉਹ ਕਹਿੰਦੇ ਤੂੰ ਆਪਣਾ ਦਿਮਾਗ ਲੜਾ ਕੇ ਇਹਦਾ ਸਲਿਊਸ਼ਨ ਕੱਢ ਵੀ ਕੀ। ਜਦੋਂ ਬੰਦਾ ਫਿਰ ਇਹ ਦਿਮਾਗ ਲੜਾਉਂਦਾ ਹੈ ਆਪਣਾ, ਫਿਰ ਉਹ ਦਿਮਾਗ ਵਰਤਣ ਵਾਲੇ ਬਣ ਜਾਂਦੇ ਹੈ, ਉਹ ਫਿਰ ਕੁਐਸਚਨ ਕਰਨ ਵਾਲੇ ਬਣਦੇ ਹੈ, ਉਹਨਾਂ ਦੇ ਮਾਇੰਡ ਸ਼ਾਰਪ ਹੁੰਦੇ ਹੈ, ਉਹ ਫਿਰ ਤਰਕ ਕਰਦੇ ਹੈ ਵੀ ਆਹ ਗੱਲ ਕਿਵੇਂ ਹੋ ਸਕਦੀ ਹੈ। ਤੁਸੀਂ ਕਿਸੇ ਗੋਰਿਆਂ ਨਾਲ ਗੱਲ ਕਰਕੇ ਵੇਖੋ ਵੀ ਏਦਾਂ ਹੋਇਆ, ਉਹ ਕਹੂਗਾ ਐ ਨਹੀਂ ਹੋ ਸਕਦਾ, ਬੱਚਾ ਸਵਾਲ ਕਰਦਾ ਉਹਨਾਂ ਦਾ। ਸਾਡੇ ਨਹੀਂ ਏਦਾਂ ਕਰਦੇ, ਸਾਡੇ ਭੇਡ ਬਣਾਇਆ ਜਾਂਦਾ। ਐਜੂਕੇਸ਼ਨ ਸਿਸਟਮ ਹੈ ਜਿਹੜਾ ਵੀ ਕਾਪੀ ਕਰੋ, ਉਹਨਾਂ ਨੂੰ ਇਹ ਕਿਹਾ ਜਾਂਦਾ ਵੀ ਤੇਰਾ ਆਪਣਾ ਨਜ਼ਰੀਆ ਬਣਾ ਕੀ ਹੈ, ਤੇਰਾ ਆਪਣਾ ਓਪੀਨੀਅਨ ਬਣੇ ਵੀ ਕੀ ਹੈ, ਫਰਕ ਹੈ ਐਜੂਕੇਸ਼ਨ ਵਿੱਚ। ਸੋ ਜਦੋਂ ਇੱਕ ਬੰਦਾ ਏਦਾਂ ਦਾ ਆ ਜਾਏ ਤੇ ਭਾਜੜ ਪੈ ਜਾਂਦੀ ਹੈ ਸਾਰਿਆਂ, ਉਹ ਕਹਿੰਦੇ ਇਹਨੂੰ ਚੁੱਪ ਕਰਾਓ। ਮਹਾਰਾਜ ਕਹਿੰਦੇ ਹੈ ਦੱਸ ਭਾਈ ਤੇਰੀ ਗੋਲਕ ਕਿੱਧਰ ਗਈ, ਉਹ ਹੁਣ ਅੱਖਾਂ ਵੀ ਬਥੇਰੀਆਂ ਬੰਦ ਕਰੇ, ਹੁਣ ਕਿੱਥੇ ਪਤਾ ਲੱਗੇ ਗੋਲਕ ਦਾ। ਬਾਕੀ ਲੋਕ ਵੇਖਣ ਲੱਗ ਗਏ ਵੀ ਵੇਖੀਏ ਭਲਾ ਹੁਣ ਕਿੱਧਰ ਨੂੰ ਜਾਊ ਕੰਮ, ਆਮ ਜਨਤਾ ਤੇ ਮਗਰ ਲੱਗਣ ਵਾਲੀ ਵੀ ਹੁੰਦੀ ਹੈ ਨਾ ਵੀ ਹੁਣ ਵੇਖਦੇ ਆ ਵੀ ਦੋ ਬੰਦੇ ਆ, ਉਧਰੋਂ ਇਹ ਵੀ ਹੁਣ ਬਣੂ ਕੀ। ਉਹ ਸਾਰੇ ਤੇ ਚੁੱਪ ਕਰ ਗਏ, ਖੜ ਕੇ ਵੇਖ, ਉਹ ਬੜਾ ਚਿਰ ਅੱਖਾਂ ਬੰਦ ਕਰਦਾ ਰਿਹਾ, ਮੁੜ ਕੇ ਫਿਰ ਉਹਨੇ ਲੱਗ ਪਿਆ ਉਹੀ ਗੱਲਾਂ ਸਾਡੇ ਵਾਲੀਆਂ ਕਰਨ, ਹਮ ਆਪਕੋ ਭਸਮ ਕਰ ਦੇਂਗੇ, ਹਮ ਆਪਕੋ ਐਂ ਕਰ ਦੇਂਗੇ, ਸ਼ਰਾਪ ਦੇ ਦੇਂਗੇ। ਮਹਾਰਾਜ ਕਹਿੰਦੇ ਭਸਮ ਕਰਨ ਦੀ ਸ਼ਕਤੀ ਰੱਖਦਾ, ਗੋਲਕ ਦਾ ਨਹੀਂ ਪਤਾ ਲੱਗਦਾ ਤੈਨੂੰ, ਜੇ ਭਸਮ ਕਰ ਸਕਦਾ ਤੇ ਗੋਲਕ ਦੱਸ ਕਿੱਥੇ ਹੈ। ਕੀ ਬੋਲਦਾ ਬਾ, ਥੋੜੇ ਚਿਰ ਬਾਅਦ ਸਾਰੇ ਸਾਰੇ ਹੀ ਸਮਝ ਗਏ ਹੱਥ ਖੜੇ ਹੋ ਗਏ ਵੀ ਨਹੀਂ ਇਹਨੂੰ ਨਹੀਂ ਪਤਾ ਯਾਰ ਇਹ ਤੇ ਪਖੰਡੀ ਕਰਦਾ ਸਾਰਾ ਉਹ ਜਿੰਨੇ ਅੱਗੇ ਆਏ ਸੀ ਉਹਦੇ ਕਹਿੰਦੇ ਹੱਥ ਹੋ ਗਈ ਯਾਰ ਇਹਦੇ ਪਿੱਛੇ ਲੱਗ ਗਏ ਇਹਨੂੰ ਸਮਝੀ ਜਾਂਦੇ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਲੋਕਾਂ ਨੇ ਰਾਮ ਨੂੰ ਖਲੋਨਾ ਜਾਣਿਆ ਲੋਕਾਂ ਨੇ ਰਾਮ ਨੂੰ ਖਲੋਨਾ ਜਾਣਿਆ ਲੋਕਾਂ ਨੇ ਰਾਮ ਨੂੰ ਖਲੋਨਾ ਜਾਣਿਆ ਲੋਕਾਂ ਨੇ ਰਾਮ ਨੂੰ ਖਲੋਨਾ ਜਾਣਿਆ ਲੋਕਾਂ ਨੇ ਰਾਮ ਨੂੰ ਖਲੋਨਾ ਜਾਣਿਆ ਲੋਕਾਂ ਨੇ ਰਾਮ ਨੂੰ ਖਲੋਨਾ ਜਾਣਿਆ ਲੋਕਾਂ ਨੇ ਰਾਮ ਨੂੰ ਖਲੋਨਾ ਜਾਣਿਆ ਲੋਕਾਂ ਨੇ ਰਾਮ ਨੂੰ ਖਲੋਨਾ ਜਾਣਿਆ ਲੋਕਾਂ ਨੇ ਰਾਮ ਨੂੰ ਖਲੋਨਾ ਜਾਣਿਆ ਲੋਕਾਂ ਨੇ ਰਾਮ ਨੂੰ ਖਲੋਨਾ ਜਾਣਿਆ ਲੋਕਾਂ ਨੇ ਰਾਮ ਨੂੰ ਖਲੋਨਾ ਜਾਣਿਆ ਲੋਕਾਂ ਨੇ ਰਾਮ ਨੂੰ ਖਲੋਨਾ ਜਾਣਿਆ ਖਲੋਨਾ ਜਾਣਿਆ ਖਲੋਨਾ ਜਾਣਿਆ ਖਲੋਨਾ ਜਾਣਿਆ ਖਲੋਨਾ ਜਾਣਿਆ ਖਲੋਨਾ ਜਾਣਿਆ ਖਲੋਨਾ ਜਾਣਿਆ ਮਾਲਾ ਫੜ ਲਈ ਮੱਥੇ ਤੇ ਤਿਲਕ ਲਾ ਲਿਆ ਕਹਿੰਦੇ ਜਦੋਂ ਜੀ ਕੀਤਾ ਲਾ ਲਿਆ ਜਦੋਂ ਜੀ ਕੀਤਾ ਲਾ ਲਿਆ ਕਹਿੰਦੇ ਰੱਬ ਖੜਾਉਣਾ ਹੀ ਸਮਝਦਾ ਸਾਡੇ ਵਾਸਤੇ ਵੀ ਹੈ ਜੀ ਇਹ ਤਿਲਕ ਮਾਲਾ ਦੀ ਗੱਲ ਨਹੀਂ ਗਾਤਰਾ ਉੱਪਰ ਦੀ ਪਾ ਲਿਆ ਕੜਾ ਪਾ ਲਿਆ ਜੇ ਅਸੀਂ ਵੀ ਏਦਾਂ ਹੀ ਸਮਝਦੇ ਹਾਂ ਫਿਰ ਰੱਬ ਖਲਾਉਣਾ ਨਹੀਂ ਧਰਮ ਖੇਡ ਨਹੀਂ ਧਰਮ ਸਿਸਟਮ ਹੈ ਨਿਯਮ ਹੈ ਉਹ ਨਿਯਮਾਂ ਨੂੰ ਤੋੜੀਏ ਨਾ ਪਿਆਰਿਓ ਇੱਕ ਗੱਲ ਦੱਸੋ ਇੱਧਰ ਨਾ ਇੱਕ ਜਗ੍ਹਾ ਹੈ ਕੁਰਗ ਭਾਰਤ ਵਿੱਚ ਇਹ ਕਿਹੜੀ ਸਟੇਟ ਵਿੱਚ ਪੈਂਦੀ ਹੈ ਮੇਰੇ ਹੁਣ ਧਿਆਨ ਵਿੱਚ ਨਹੀਂ ਉਸ ਇਲਾਕੇ ਦੇ ਵਿੱਚ ਜੇ ਤੁਸੀਂ ਜਾਓ ਨਾ ਤੇ ਦਰਖਤ ਬਹੁਤ ਜ਼ਿਆਦਾ ਆ ਉੱਥੇ ਦਰਖਤ ਬਹੁਤ ਹੈ ਬੇਬੇ ਪੈ ਬਿਠਾ ਦਿਓ ਬੇਬੇ ਨੂੰ ਫੜ ਕੇ ਬਿਠਾ ਦਿਓ ਮਾਤਾ ਜੀ ਬਹਿ ਜਾਓ ਸਾਰਿਆਂ ਦਾ ਧਿਆਨ ਰੱਖਦਾ ਮੈਂ ਇੱਦਾਂ ਹੀ ਬਿਠਾ ਦਿਓ ਮਾਤਾ ਨੂੰ ਆਰਾਮ ਨਾਲ ਬਿਠਾ ਲਓ ਪਿਆਰਿਓ ਸੁਣੋ ਬੇਬੇ ਨੂੰ ਬੇਬੇ ਬਹਿ ਜਾ ਥੱਲੇ ਬਹਿ ਜਾ ਮਾਤਾ ਬੇਬੇ ਕਹਿੰਦੀ ਕੀ ਹੈ ਭਲਾ ਕਹਿੰਦੀ ਕੀ ਮਾਤਾ ਬਸ ਬਿਠਾ ਦੋ ਚਲੋ ਚਲੋ ਬਸ ਹੁਣ ਸੁਣੋ ਉੱਥੇ ਨਾ ਇੱਕ ਜਗ੍ਹਾ ਹੈ ਫੇਰ ਉੱਠ ਗਈ ਚੱਲੀ ਆ ਹੁਣ ਆਹ ਚਲੋ ਠੀਕ ਚਲੋ ਸੁਣੋ ਬਈ ਪਿਆਰਿਓ ਉੱਥੇ ਨਾ ਇੱਕ ਜਗ੍ਹਾ ਹੈ ਹੁਣ ਤੁਸੀਂ ਇੱਧਰ ਧਿਆਨ ਰੱਖੋ ਕੋਈ ਨਹੀਂ ਇੱਧਰ ਧਿਆਨ ਰੱਖੋ ਉੱਧਰ ਨਾ ਬਰਸਾਤ ਬਹੁਤ ਹੁੰਦੀ ਹੈ ਤੇ ਦਰਖਤ ਇੰਨੇ ਹੈ ਜਿੱਦਾਂ ਤੁਸੀਂ ਨਹੀਂ ਬੈਠੇ ਵਿੱਚ ਦੀ ਨਹੀਂ ਲੰਘ ਸਕਦੇ ਉਹਨਾਂ ਉੱਧਰਲੇ ਬੰਦਿਆਂ ਨੂੰ ਹਿਸਾਬ ਹੈ ਜੇ ਉਹਨਾਂ ਨੇ ਵਿੱਚ ਦੀ ਪਾਰ ਕਰਨਾ ਹੋਵੇ ਨਾ ਐਂ ਤੇ ਕੱਟ ਕੱਟ ਕੇ ਉਹ ਲੰਘ ਜਾਂਦੇ ਸਾਡੇ ਵਰਗਾ ਤੇ ਫਸ ਜੇ ਇੰਨੇ ਦਰਖਤ ਨੇ ਵੀ ਜਿਵੇਂ ਤੁਸੀਂ ਬੈਠੇ ਆ ਨਾ ਇੰਨੀ ਨੇੜੇ ਨੇੜੇ ਨੇ ਐ ਫਸੇ ਪਏ ਆ ਦਰਖਤ ਤੇ ਜਦੋਂ ਆਉਂਦਾ ਬਰਸਾਤਾਂ ਦਾ ਮੌਸਮ ਚਾਰ ਮਹੀਨੇ ਮੀਂਹ ਨਹੀਂ ਬੰਦ ਹੁੰਦਾ ਦਿਨ ਇੱਕ ਨਹੀਂ ਟੱਪਦਾ ਵੀ ਐਂ ਦਿਨ ਰਾਤ ਹੀ ਪਈ ਜਾਂਦਾ ਤੇ ਲੋਕ ਆਉਂਦੇ ਟੂਰਿਸਟ ਘੁੰਮਣ ਵਾਲੇ ਬਾਹਰੋਂ ਉੱਥੇ ਵੇਖਣ ਆਉਂਦੇ ਗੋਰੇ ਆਉਂਦੇ ਬਾਹਰਲੇ ਦੇਸ਼ਾਂ ਦੇ ਇਧਰੋਂ ਸਾਰੀ ਦੁਨੀਆ ਦੇ ਲੋਕ ਘੁੰਮਣ ਜਾਂਦੇ ਆ ਮੀਂਹ ਉੱਥੇ ਹਟਦਾ ਨਹੀਂ ਉੱਥੇ ਪਿੱਛੇ ਜੇ ਸਰਕਾਰ ਨੇ ਕਿਹਾ ਕਹਿੰਦੇ ਤੁਹਾਨੂੰ ਜੀ ਅਸੀਂ ਟ੍ਰੇਨ ਇੱਥੇ ਤੱਕ ਪਹੁੰਚਦੀ ਕਰਦੇ ਹਾਂ ਵੀ ਪਟੜੀ ਬਣਾਉਂਦੇ ਹਾਂ ਟ੍ਰੇਨ ਆਏਗੀ ਲੋਕਾਂ ਨੂੰ ਸਹੂਲਤ ਮਿਲੇਗੀ ਉਹ ਲੋਕ ਕਹਿੰਦੇ ਨਾ ਜੀ ਨਾ ਤੁਸੀਂ ਟ੍ਰੇਨ ਕੱਢੋਗੇ ਦਰਖਤ ਪੱਟ ਦੋਗੇ ਜੇ ਦਰਖਤ ਪੱਟਦੇ ਫਿਰ ਕੀ ਹੋਊ ਫਿਰ ਮੀਂਹ ਨਹੀਂ ਪੈਣਾ ਤੇ ਜੇ ਮੀਂਹ ਨਹੀਂ ਪੈਣਾ ਤੇ ਲੋਕਾਂ ਨੇ ਵੇਖਣ ਕੀ ਆਉਣਾ ਇੱਥੇ ਤੇ ਮੀਂਹ ਹਟਦਾ ਨਹੀਂ ਮੀਂਹ ਨਹੀਂ ਪੈਣਾ ਬਰਸਾਤ ਨਹੀਂ ਪੈਣੀ ਤੁਸੀਂ ਦਰਖਤ ਕੱਟ ਦੇਣੇ ਨੇ ਬਰਸਾਤ ਪੈਣੀ ਨਹੀਂ ਦੱਸੋ ਪਿਆਰਿਓ ਜੇ ਸਾਰੇ ਉੱਥੇ ਦਰਖਤ ਕੱਟੇ ਜਾਣ ਮੀਂਹ ਪਊ ਕਿ ਨਹੀਂ ਪਊ ਬੋਲਿਓ ਜਰਾ ਪਿਆਰਿਓ ਨਹੀਂ ਪਊ ਨਾ ਇਹ ਫਿਰ ਮੀਂਹ ਪਾਉਣਾ ਕਿਹਦੇ ਹੱਥ ਹੈ ਇਹ ਪਾਉਣਾ ਕਿਹਦੇ ਹੱਥ ਜੇ ਆਪਾਂ ਇੱਥੇ ਐਂ ਦਰਖਤ ਲਾ ਦਈਏ ਭਲਾ ਸਾਰੇ ਪੰਜਾਬ ਚ ਉਵੇਂ ਹੀ ਵੀ ਨਾਲ ਨਾਲ ਨਾਲ ਨਾਲ ਦਰਖਤ ਹੀ ਦਰਖਤ ਕਰ ਦਿਓ ਫਿਰ ਸਾਡੇ ਮੀਂਹ ਵਧੂ ਕਿ ਨਹੀਂ ਵਧੂ ਪਊ ਕਿ ਨਹੀਂ ਪਊ ਜੇ ਘੱਟ ਪੈਂਦਾ ਜ਼ਿੰਮੇਵਾਰ ਕੌਣ ਆ ਫਿਰ ਐਂ ਤਾਂ ਨੂੰ ਕੱਢ ਕੇ ਗਾਲਾਂ ਕੱਢਣ ਰੱਬ ਨੂੰ ਵੀ ਐਂ ਕੀ ਰੱਬਾ ਕਰ ਹੱਦ ਹੋ ਗਈ ਐਂ ਕਰਦੇ ਨਹੀਂ ਫਿਰ ਆਪਾਂ ਇੱਥੇ ਤਾਂ ਨੂੰ ਕਰਕੇ ਗਾਲਾਂ ਕੱਢਦੇ ਆ ਹੁਣ ਜਦੋਂ ਤੁਸੀਂ ਲਾਓਗੇ ਜੀਰੀਆਂ ਫਿਰ ਐਂ ਕਰਦੇ ਨਹੀਂ ਅਸੀਂ ਕੱਲ ਵਾਲਾ ਦੀਵਾਨ ਸੁਣਿਆ ਜੇ ਨਹੀਂ ਸੁਣਿਆ ਤੇ ਸੀਡੀ ਲੈ ਕੇ ਸੁਣਿਓ ਉਹਦੇ ਵਿੱਚ ਮੈਂ ਬੇਨਤੀ ਕੀਤੀ ਸੀ ਕਿੰਨੀ ਜਿਉਣੀ ਹੈ ਕਿੱਦਾਂ ਦੀ ਜਿਉਣੀ ਹੈ ਇਹ ਤੇਰੇ ਹੱਥ ਹੈ ਤੇ ਇਹ ਵੀ ਕਿਹਾ ਸੀ ਦੁਨੀਆ ਬਣਾਉਣੀ ਹੈ ਕਿ ਨਹੀਂ ਬਣਾਉਣੀ ਇਹ ਵੀ ਤੇਰੇ ਹੱਥ ਹੈ ਤੇ ਅੱਜ ਕਹਿ ਰਿਹਾ ਮੀਂਹ ਪਾਉਣਾ ਹੈ ਕਿ ਨਹੀਂ ਪਾਉਣਾ ਇਹ ਵੀ ਤੇਰੇ ਹੱਥ ਹੈ ਇਹ ਸਟੇਟਮੈਂਟ ਦੇ ਰਿਹਾ ਸੁਣੋ ਪਿਆਰਿਓ ਇਹ ਨਾ ਇੱਕ ਸਿਸਟਮ ਪੈਦਾ ਕੀਤਾ ਉਹਨੇ ਉਹਨੇ ਕਿਹਾ ਹੈ ਉਹਦੇ ਨਿਯਮ ਨੇ ਉਹਦਾ ਉਹਦਾ ਇੱਕ ਨਿਯਮ ਹੈ ਜਿਵੇਂ ਬੱਦਲ ਚੜ੍ਹਨੇ ਨੇ ਕਿਵੇਂ ਉਹ ਪੈਣਾ ਕਿਵੇਂ ਬੱਦਲ ਆਉਣੇ ਨੇ ਦਰਖਤਾਂ ਨਾਲ ਇਹਦਾ ਕੀ ਕਨੈਕਸ਼ਨ ਹੈ ਇਹ ਨਿਯਮ ਉਹਨੇ ਘੜੇ ਹੋਏ ਹੈ ਤੂੰ ਲਾਏਗਾ ਤੇ ਨਿਯਮਾਂ ਮੁਤਾਬਕ ਪੈ ਜਾਣਾ ਤੂੰ ਨਹੀਂ ਲਾਏਗਾ ਤੇ ਨਿਯਮਾਂ ਮੁਤਾਬਕ ਨਹੀਂ ਪੈਣਾ ਕੱਲ ਆਪਾਂ ਗੱਲ ਕੀਤੀ ਸੀ ਕੁਦਰਤ ਦੀ ਰਿਕੁਆਇਰਮੈਂਟ ਹੈ ਬੱਚਾ ਪੈਦਾ ਕਰਨਾ ਹੈ ਦੋ ਸਰੀਰ ਚਾਹੀਦੇ ਨੇ ਉਹਨਾਂ ਵਿੱਚ ਸੈੱਲ ਪੂਰੇ ਚਾਹੀਦੇ ਨੇ ਉਹਨਾਂ ਦੇ ਸਰੀਰ ਦੇ ਸੰਬੰਧ ਦੀ ਇੱਕ ਪ੍ਰਕਿਰਿਆ ਫਿਰ ਬੱਚਾ ਪੈਦਾ ਹੁੰਦਾ ਇਹ ਕੁਦਰਤ ਦੀਆਂ ਸ਼ਰਤਾਂ ਜਿਹੜੇ ਪਤੀ ਪਤਨੀ ਪੂਰੀ ਕਰ ਦਿੰਦੇ ਆ ਉਹਨਾਂ ਦੇ ਬੱਚਾ ਹੁੰਦਾ ਹੈ ਜਿਹੜੇ ਪੂਰੀਆਂ ਨਹੀਂ ਕਰਦੇ ਉਹਨਾਂ ਦੇ ਬੱਚਾ ਨਹੀਂ ਹੁੰਦਾ ਪਹਿਲੇ ਸਮਿਆਂ ਵਿੱਚ 12-12 ਬੱਚੇ ਵੀ ਸੀ ਤੇ ਹੁਣ ਦੋ ਦੋ ਇਦਾਂ ਹੀ ਹੈ ਨਾ ਕੱਲ ਵਾਲਾ ਸਵਾਲ ਮੈਂ ਫਿਰ ਤੁਹਾਨੂੰ ਪੁੱਛਦਾ ਪਹਿਲਾਂ ਰੱਬ ਨੇ ਕਿੰਨੀਆਂ ਦਾਤਾਂ ਦਿੰਦਾ ਸੀ ਰੱਬ 12-12 ਦਾਤਾਂ ਦਿੰਦਾ ਸੀ ਨਾ ਤੇ ਹੁਣ ਦੋ ਹੁਣ ਜਦੋਂ ਐਂ ਤੇਰੇ ਦੋ ਨਿਆਣੇ ਜਾਂਦੇ ਹੁੰਦੇ ਨੇ ਐਂ ਐਂ ਜਾਂਦੇ ਨੇ ਫਿਰ ਐਂ ਜੇ ਨਹੀਂ ਕਹਿੰਦਾ ਆਹ ਰੱਬ ਦੀਆਂ ਦੋ ਦਾਤਾਂ ਐਂ ਕਹਿੰਦਾ ਤੂੰ ਰੱਬ ਦੀਆਂ ਦੋ ਦਾਤਾਂ ਕਿ ਤੈਂ ਲਈਆਂ ਹੀ ਦੋ ਨੇ ਬੋਲੋ ਲਈਆਂ ਹੀ ਦੋ ਨੇ ਤੂੰ ਨਾ ਨਾ ਮਨਾ ਕਰਦਾ ਸਾਲ ਦੀ ਸਾਲ ਹੀ ਆਈ ਜਾਣੇ ਸੀ ਤੇ 12-15 ਹੋ ਜਾਂਦੇ ਸੀ ਦਾਤਾਂ ਹੀ ਦਾਤਾਂ ਜਿੰਨੀਆਂ ਮਰਜ਼ੀ ਲੈ ਲੈਂਦਾ ਸੁਣੋ ਧਿਆਨ ਨਾਲ ਇਹ ਗੱਲ ਇਹ ਨਹੀਂ ਵੀ ਰੱਬ ਨੇ ਪਹਿਲਾਂ ਦਾਤਾਂ ਦਿੰਦਾ ਸੀ ਐ ਮੁੱਠੀ ਖੋਲੀ ਹੋਈ ਸੀ ਵੀ ਦਾਤਾਂ 12-12 ਦੇਣੀਆਂ ਨੇ ਹੁਣ ਦੋ ਦੋ ਦਿੰਦਾ ਹੈ ਰੱਬ ਦੀ ਰਿਕੁਆਇਰਮੈਂਟ ਹੈ ਕੁਦਰਤ ਦੀ ਜਿੰਨੇ ਪੂਰੀ ਕਰਨੀ ਹੈ ਉਹਦੇ ਬੱਚਾ ਹੋਣਾ ਹੈ 12 ਦਾ ਫੈਸਲਾ ਕਿਹਦਾ ਸੀ ਭਲਾ ਰੱਬ ਦਾ ਕਿ ਸਾਡਾ ਤੇ ਦੋ ਦਾ ਫੈਸਲਾ ਕਿਹਦਾ ਹੈ ਬੋਲੋ ਪਿਆਰਿਓ ਸਾਡਾ ਤੇ ਜੇ ਦੋ ਦਾ ਫੈਸਲਾ ਵੀ ਨਹੀਂ ਕਰਨਾ ਵੀ ਅਸੀਂ ਦੋ ਵੀ ਨਹੀਂ ਲੈਣੇ ਇੱਕ ਵੀ ਛੱਡ ਦੇਣਾ ਤੇ ਦੁਨੀਆ ਖਤਮ ਹੋਊ ਕਿ ਨਹੀਂ ਹੋਊ ਜੇ 12 ਤੋਂ ਦੋ ਰਹਿ ਗਏ ਤੇ ਦੋ ਵੀ ਜੰਮਣੋਂ ਹਟ ਜਾਓ ਖਤਮ ਹੋ ਜਾਣਗੇ ਸਾਰੇ ਮਤਲਬ ਕਹਿਣ ਦਾ ਦੁਨੀਆ ਪਾਪੂਲੇਸ਼ਨ ਹੈ ਜਿਹੜੀ ਇਹ ਤੇਰੇ ਹੱਥ ਹੈ ਜ਼ਿੰਮੇਵਾਰੀਆਂ ਲੈਣੀਆਂ ਸਿੱਖੋ ਰੱਬ ਨੇ ਤੇ ਨਾ ਇੱਕ ਸਿਸਟਮ ਬਣਾਇਆ ਹੈ ਜੇ ਮੀਂਹ ਨਹੀਂ ਪੈਂਦਾ ਦਰਖਤ ਅਸੀਂ ਕੱਟੇ ਨੇ ਤੇ ਮੀਂਹ ਨਾ ਪੈਣ ਦੇ ਜ਼ਿੰਮੇਵਾਰ ਕੌਣ ਹੈ ਬੋਲੋ ਪਿਆਰਿਓ ਅਸੀਂ ਅਸੀਂ ਬੱਚੇ ਦੋ ਲੈਣ ਦਾ ਫੈਸਲਾ ਕੀਤਾ ਹੈ ਦੋ ਬੱਚੇ ਤੇ ਦੋ ਬੱਚਿਆਂ ਵਿੱਚੋਂ ਐਕਸੀਡੈਂਟ ਹੋ ਕੇ ਇੱਕ ਪੁੱਤ ਸੀ ਮਰ ਗਿਆ ਇੱਕੋ ਹੀ ਪੁੱਤ ਸੀ ਇੱਕੋ ਹੀ ਮਰ ਗਿਆ ਇਹਦੇ ਜ਼ਿੰਮੇਵਾਰ ਕੌਣ ਆ ਅਸੀਂ ਇਹ ਫੈਸਲੇ ਜ਼ਿੰਮੇਵਾਰੀਆਂ ਮੋਢਿਆਂ ਤੇ ਪਾਓ ਰੱਬ ਨੂੰ ਗਾਲਾਂ ਕੱਢ ਕੇ ਨਹੀਂ ਗੱਲ ਮੰਨਣੀ ਪਰਮਾਤਮਾ ਐਂ ਕਰਦਾ ਰੱਬ ਐਂ ਕਰਦਾ ਰੱਬ ਨੇ ਸਾਡੇ ਨਾਲ ਐਂ ਕਰਤੀ ਨਹੀਂ ਜੀ ਨਹੀਂ ਪਰਮਾਤਮਾ ਨੇ ਸਿਸਟਮ ਪੈਦਾ ਕੀਤਾ ਹੈ ਕੁਦਰਤ ਪੈਦਾ ਕੀਤੀ ਹੈ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਪਰਮਾਤਮਾ ਨੇ ਰਾਸ਼ਨ ਪੈਦਾ ਕੀਤਾ ਹੈ ਕੁੱਕ ਤੈਨੂੰ ਬਣਨਾ ਪੈਣਾ ਹੈ ਜਿਹੜੀ ਸਬਜ਼ੀ ਤੇਰੇ ਤੋਂ ਸੜਦੀ ਹੈ ਇਹਦਾ ਕਸੂਰ ਰਾਸ਼ਨ ਬਣਾਉਣ ਵਾਲੇ ਦਾ ਨਹੀਂ ਤੇਰਾ ਆਪਣਾ ਇਹਦੀ ਜ਼ਿੰਮੇਵਾਰੀ ਚੱਕ ਵੀ ਸਬਜ਼ੀ ਮੇਰੇ ਤੋਂ ਨਹੀਂ ਬਣਾਉਣੀ ਆਈ ਸਵਾਦ ਬਣੀ ਹੈ ਕ੍ਰੈਡਿਟ ਲਈ ਤੇ ਜੇ ਸਾੜ ਦੇਗਾ ਤੇ ਜ਼ਿੰਮੇਵਾਰੀ ਲਈ ਰੱਬ ਨੂੰ ਕ੍ਰੈਡਿਟ ਨਾ ਦੇ ਤੇ ਰੱਬ ਨੂੰ ਜ਼ਿੰਮੇਵਾਰੀ ਨਾ ਦੇ ਆਖੋ ਸਤਨਾਮ ਇਹ ਚੇਤਾ ਰੱਖ ਇਹ ਗੱਲ ਸਮਝਣੀ ਪੈਣੀ ਹੈ ਜੇ ਸਹੀ ਬਣ ਜਾਂਦੀ ਹੈ ਤੇ ਕ੍ਰੈਡਿਟ ਖਾਓ ਤੇ ਜੇ ਗਲਤ ਹੋ ਜਾਂਦੀ ਹੈ ਜ਼ਿੰਦਗੀ ਵਿੱਚ ਫਿਰ ਜ਼ਿੰਮੇਵਾਰੀ ਪੂਰੀ ਲਿਆ ਕਰੋ ਵੀ ਸਾਡੀ ਜ਼ਿੰਮੇਵਾਰੀ ਹੈ ਸਾਥੋਂ ਗਲਤ ਆਓ ਬੇਨਤੀ ਕਰਾਂਗਾ ਸਮਾਂ ਕਾਫੀ ਹੋ ਗਿਆ 4 ਵੱਜ ਗਏ ਐ ਪਹਿਲੀ ਬੇਨਤੀ ਤੇ ਸਾਰਿਆਂ ਨੂੰ ਆ ਵੀ 2-3 ਮਿੰਟ ਲੱਗਣੇ ਆ ਅੰਮ੍ਰਿਤ ਛਕਣ ਵਾਲੇ ਚਲੋ ਕਾਫੀ ਚਿਰ ਦੇ ਅੰਦਰ ਬੜੇ ਹੁੰਦੇ ਆ ਪਰ ਆਪਾਂ 5 ਮਿੰਟ ਵਿੱਚ ਸਮਾਪਤੀ ਕਰਦੇ ਆ ਅਰਦਾਸ ਹੁਕਮਨਾਮੇ ਸੁਣ ਕੇ ਫਿਰ ਆਪਾਂ ਘਰੋ ਘਰੀ ਚੱਲਾ ਪਾਣਾ 31 ਦਸੰਬਰ ਦਾ ਅੱਜ 2017 ਦਾ ਲਾਸਟ ਦਿਨ ਹੈ ਆ ਸ਼ਾਮ 2117 ਜਦੋਂ ਆਉਣਾ 2117 ਅੱਜ ਵਾਲਾ ਦਿਨ 100 ਸਾਲ ਬਾਅਦ ਹੋ ਕੋਈ ਆਪਣੇ ਚੋਂ ਪਤਾ ਹੀ ਆਪਾਂ ਨੂੰ ਏਡੇ ਏਡੇ ਢਿੱਡ ਹੋਏ ਫਿਰਦੇ ਨੇ ਸੀ ਕਿੱਥੇ 100 ਸਾਲ ਭੋਗ ਲੰਘਾ ਤੁਹਾਨੂੰ ਬਿਮਾਰੀਆਂ ਛੱਤੀ ਲੱਗੀਆਂ ਪਈਆਂ ਵੀ ਸਾਡੇ ਏਡਾ ਹਿਸਾਬ ਕਿਤਾਬ ਕਿੱਥੇ ਏਡੀ ਹਿੰਮਤ ਹੀ ਨਹੀਂ ਪੈਣੀ ਵੀ ਅਸੀਂ ਇੰਨੀ ਐਕਸਰਸਾਈਜ਼ ਕਰ ਸਕੀਏ ਢਿੱਡ ਪਹਿਲਾਂ ਪਹੁੰਚ ਜਾਂਦਾ ਸੀ ਬਾਅਦ ਚ ਪਹੁੰਚਦੇ ਆ ਹਾਲ ਸਾਡਾ ਪਤਾ ਹੀ ਹੈ ਸਾਨੂੰ ਜਿਹੜੇ ਹਿਸਾਬ ਨਾਲ ਘੋਲ-ਘੋਲ ਕੇ ਮੱਖਣੀਆਂ ਦੇ ਪਾ ਪਾ ਚਮਚੇ ਘਿਓ ਦੇ ਇਹਦੇ ਹੁਣ ਕਿੱਥੇ ਹੁਣ ਤੇ 60 ਸਾਲ ਮਸਾਂ 60 ਤੱਕ ਪਹੁੰਚ ਜੀਏ ਇੰਨੀ ਗੱਲ ਹੀ ਬਹੁਤ ਹੈ ਅੱਜ ਦੇ ਜੰਮੇ ਨੇ ਜਿਹੜੇ ਜੰਮਦਿਆਂ ਨੂੰ ਤੇ ਬਿਮਾਰੀਆਂ ਲੱਗੀਆਂ ਪਈਆਂ ਸਾਨੂੰ ਸੋ 100 ਸਾਲ ਤੱਕ ਜਾਂਦਾ ਹੀ ਹੋਣਗੇ ਹਨਾ ਕਿਸੇ ਕੋਈ ਦਾਦਾ ਹੋਊ ਕੋਈ ਨਾ ਕੋਈ ਪੋਤੇ ਹੋਣਗੇ ਕਈਆਂ ਦੇ ਪੁੱਤ ਕਈਆਂ ਦੇ ਪੜੋਤੇ ਐਂ ਯਾਦ ਕਰਨਗੇ ਵੀ ਇਦਾਂ ਵੀ ਹੁੰਦਾ ਸੀ ਇੱਥੇ ਮੰਡੀ ਵੀ ਹੁੰਦੀ ਸੀ ਐਂ ਕਿਹਾ ਕਰਨਗੇ ਇੱਥੇ ਇੱਕ ਮੰਡੀ ਹੁੰਦੀ ਸੀ 100 ਸਾਲ ਤੱਕ ਪਤਾ ਨਹੀਂ ਕਿਹੜੇ ਰੰਗ ਟੰਗ ਬਣ ਜਾਣੇ ਨੇ ਕਿੱਦਾਂ ਦੇ ਮੌਲ ਕਿੱਦਾਂ ਦੀਆਂ ਬਿਲਡਿੰਗਾਂ ਪਾਈ ਪਤਾ ਹੀ ਨਹੀਂ ਭੱਜਿਆ ਹੀ ਜਾਂਦਾ ਸਮਾਂ ਦੌੜਿਆ ਹੀ ਜਾਂਦਾ ਪਤਾ ਨਹੀਂ ਕੌਣ ਹੋਏਗਾ ਸਾਡੇ ਚੋਂ ਕੌਣ ਨਹੀਂ ਜਿੰਨਾ ਚਿਰ ਹੈ ਉਹ ਜ਼ਿੰਦਗੀ ਨੂੰ ਜਿਉਣਾ ਸਿੱਖੋ ਕੁਦਰਤ ਦੇ ਨਿਯਮ ਸਮਝੋ ਪਰਮਾਤਮਾ ਦੇ ਕੁਦਰਤ ਪੈਦਾ ਕੀਤੀ ਨਾ ਜਿਹੜੀ ਨੇਚਰ ਹੈ ਜਿਹੜੀ ਇਹਦੇ ਨਿਯਮਾਂ ਨੂੰ ਸਮਝੋ ਇਹਨਾਂ ਦੇ ਨਿਯਮਾਂ ਨੂੰ ਪਾਲਣਾ ਕਰਨੀ ਇਹਦੀ ਇਹੀ ਰੱਬ ਦਾ ਹੁਕਮ ਹੈ ਉਹ ਹੁਕਮ ਨੂੰ ਸਮਝਣਾ ਗਿਆਨ ਦਾ ਨਸ਼ਾ ਕਰੋ ਆਪਣੇ ਮਨ ਨੂੰ ਪੜੋ ਮਾਈਂਡ ਨੂੰ ਸਟਰੋਂਗ ਕਰੋ ਮਾੜਾ ਜਿਹਾ ਇਹਨੂੰ ਖੋਲੋ ਸੋ ਸ਼ਬਦ ਦੀਆਂ 4 ਕੁ ਪੰਕਤੀਆਂ ਰਹਿ ਗਈਆਂ 2 ਮਿੰਟ ਸੁਣ ਲਓ ਫਿਰ ਆਪਾਂ ਸ਼ਬਦ ਪੂਰਾ ਕਰ ਲਈਏ ਨਾ ਗੁਰੂ ਨਾਨਕ ਪਾਤਸ਼ਾਹ ਦਾ ਸਿਫਤੀ ਰਤਾ ਸਦ ਬੈਰਾਗੀ ਜੂਏ ਜਨਮ ਨਾ ਹਾਰੇ ਕਹਿੰਦੇ ਜੋਗੀਆ ਤੇਰੇ ਵਾਂਗੂ ਸ਼ਰਾਬਾਂ ਪੀ ਕੇ ਜੂਏ ਚ ਜਨਮ ਨਹੀਂ ਹਾਰਦੇ ਆਪਣਾ ਅਸੀਂ ਪਰਮਾਤਮਾ ਦੇ ਨਿਯਮਾਂ ਨੂੰ ਸਮਝਦੇ ਆਂ ਸੱਚ ਨਾਲ ਜੁੜੇ ਹੋਏ ਆਂ ਸਿਫਤ ਦੇ ਵਿੱਚ ਰਤਿਆ ਹੋਇਆ ਜਿਹੜਾ ਤੇਰੇ ਵਾਂਗੂ ਜੂਏ ਚ ਜਨਮ ਨਹੀਂ ਹਾਰ ਕੇ ਜਾਂਦਾ ਕਹਿੰਦੇ ਸੱਚ ਦਾ ਗਿਆਨ ਲੈਣਾ ਤੇ ਗਿਆਨ ਦਾ ਨਸ਼ਾ ਕਰਨਾ ਹਾਂਜੀ ਕਹੋ ਨਾਨਕ ਸੁਣ ਭਰ ਥਰ ਜੋਗੀ ਖੀਵਾ ਅੰਮ੍ਰਿਤ ਭਾਰੇ ਕਹਿੰਦੇ ਜੋਗੀਆ ਆ ਖੀਵੇ ਰਹੀਦਾ ਹਰ ਵੇਲੇ ਅੰਮ੍ਰਿਤ ਧਾਰੈ ਗਿਆਨ ਅੰਮ੍ਰਿਤ ਲੈ ਕੇ ਹਰ ਵੇਲੇ ਨਸ਼ਾ ਚੜਿਆ ਰਹਿੰਦਾ ਜਿਹੜਾ ਨਸ਼ਾ ਕਦੇ ਲੈਂਦਾ ਨਹੀਂ ਆਓ ਰਾਤ ਦੇ ਦੀਵਾਨ ਵਿੱਚ ਅੱਜ ਪਰਮੇਸ਼ਰ ਦੁਆਰ ਰਾਤ ਨੂੰ ਨਵਾਂ ਸਾਲ ਕਈਆਂ ਦਾ ਮਨ ਹੁੰਦਾ ਚਲੋ ਵੀ ਜਦੋਂ 2018 ਆਵੇ ਗੁਰੂ ਸਾਹਿਬ ਦੀ ਹਜ਼ੂਰੀ ਚ ਹੋਵੇ ਤੇ ਜਿਨ੍ਹਾਂ ਕੋਲ ਟਾਈਮ ਹੋਵੇ ਅੱਜ ਪਰਮੇਸ਼ਰ ਦੁਆਰ ਰਾਤ ਦਾ ਦੀਵਾਨ ਲੱਗੇਗਾ 9:30 ਵਜੇ ਦੀਵਾਨ ਸ਼ੁਰੂ ਹੋਏਗਾ ਰਾਤ ਦਾ ਤਕਰੀਬਨ 12:15 12:30 ਵਜੇ ਤੱਕ ਚੱਲੇ ਜਿਨ੍ਹਾਂ ਕੋਲ ਟਾਈਮ ਹੋਵੇ ਪਰਮੇਸ਼ਰ ਦੁਆਰ ਹਾਜ਼ਰੀ ਭਰ ਸਕਦੇ ਹੈ ਤੇ 1 ਤਰੀਕ ਹੈ ਕੱਲ ਨੂੰ ਪਰਸੋਂ ਤੋਂ ਗੁੜੱਦੀ ਪਿੰਡ ਹੈ ਦੋਦੜਾ ਸਾਹਿਬ ਇੱਧਰ ਨੇੜੇ ਪੈਂਦਾ ਬੁੱਢਲਾਡੇ ਦਾ ਏਰੀਆ ਵਿੱਚ ਨੂੰ ਜਾਈਏ ਤੇ ਜਖੇਪਲ ਵੱਲ ਪੈ ਜਾਂਦਾ ਵਿੱਚ ਨੂੰ ਸੁਨਾਮ ਤੋਂ ਜਖੇਪਲ ਨੂੰ ਜਾਂਦੇ ਆ ਜਦੋਂ ਅੱਗੇ ਧਰਮਗੜ ਇੱਧਰ ਗੁੜੱਦੀ ਪਿੰਡ ਪੈਂਦਾ ਉੱਥੇ ਦੀਵਾਨ ਨੇ 2-3-4 ਦੇ ਹੈ ਪਹੁੰਚ ਕੇ ਲਾਹਾ ਲਿਓ ਆਪਣੇ ਭਾਦਸੋਂ ਵੀ ਨੇੜੇ ਹੀ ਪੈ ਜਾਂਦਾ ਭਾਦਸੋਂ ਅਨਾਜ ਮੰਡੀ ਵਿੱਚ ਪ੍ਰੋਗਰਾਮ ਹੈ 11 12 13 ਦੇ ਦੀਵਾਨ ਦੇ ਟਾਈਮ ਦੁਪਹਿਰ ਦਾ ਹੀ ਹੋਣਾ ਸਾਰੇ ਪਾਸੇ ਉੱਥੇ ਵੀ ਇੱਕ ਇਧਰ ਛਾਜਲੀ ਪੈਂਦਾ ਅੱਗੇ ਨੂੰ ਸੁਨਾਮ ਤੋਂ ਛਾਜਲੀ 8 9 10 ਜਨਵਰੀ ਦੇ 8 9 10 ਦੇ ਛਾਜਲੀ ਤੇ 11 12 13 ਦੇ ਭਾਦਸੋਂ ਜਿਹੜੇ ਇਧਰੋਂ ਮਹਿਲਾ ਚੌਂਕ ਨਿਓ ਆਏ ਨੇ ਉਹ ਇਧਰ ਹਾਜ਼ਰੀ ਭਰ ਸਕਦੇ ਆ ਤੇ ਜਿਹੜੇ ਨਾਭੇ ਬੰਨਿਓ ਆਏ ਆ ਉਹ ਭਾਦਸੋਂ ਦੇ ਦੀਵਾਨਾਂ 'ਚ ਹਾਜ਼ਰੀ ਭਰ ਸਕਦੇ ਆ ਜਿੱਥੇ ਜਿਹਨੂੰ ਨੇੜੇ ਲੱਗੇ ਭਾਈ ਪਹੁੰਚ ਕੇ ਦਰਸ਼ਨ ਦਿਓ ਪਰਮੇਸ਼ਰ ਦੁਆਰ ਹਰ ਮਹੀਨੇ ਸ਼ਨੀਵਾਰ ਪਹਿਲੇ ਸ਼ਨੀਵਾਰ ਦਾ ਦੀਵਾਨ ਲੱਗਦਾ ਪਰ ਆਪਾਂ ਦਿਨ ਦੇ ਦੀਵਾਨ ਐਤਵਾਰ ਦੇ ਕਰ ਦਿੱਤੇ ਸੀ ਅੱਜ ਐਤਵਾਰ ਹੈ ਅਗਲਾ ਐਤਵਾਰ 7 ਤਰੀਕ ਦਾ ਆਉਣਾ 7 ਜਨਵਰੀ ਨੂੰ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਦੁਪਹਿਰ ਦਾ ਦੀਵਾਨ ਹੋਏਗਾ 7 ਜਨਵਰੀ ਨੂੰ ਫਿਰ ਫਰਵਰੀ ਵਾਲਾ ਵੀ ਦੁਪਹਿਰ ਦਾ ਹੀ ਹੋਏਗਾ ਐਤਵਾਰ ਦਾ ਫਿਰ ਮਾਰਚ ਦੇ ਮਹੀਨੇ ਤੋਂ ਸ਼ਨੀਵਾਰ ਰਾਤ ਦਾ ਦੀਵਾਨ ਹੋ ਜਾਏਗਾ ਮਾਰਚ ਤੋਂ ਫਿਰ ਰਾਤ ਦੇ ਦੀਵਾਨ ਸਟਾਰਟ ਹੋ ਜਾਣਗੇ ਜਿੰਨੇ ਵੀ ਪਰਮੇਸ਼ਰ ਦੁਆਰ ਸਾਹਿਬ ਹਾਜ਼ਰੀ ਭਰਦੇ ਆ ਭਾਈ ਉਹ ਐਤਕੀ 7 ਤਰੀਕ ਨੂੰ ਦਰਸ਼ਨ ਦੇਣੇ ਇੱਥੋਂ ਦੇ ਪ੍ਰਬੰਧਕਾਂ ਦਾ ਉਪਰਾਲਾ ਹੈ 15 ਸਾਲ ਤਕਰੀਬਨ ਹੋ ਗਏ ਆ ਨਾਜਮਨ ਇੱਥੇ ਭਵਾਨੀਗੜ੍ਹ ਵਿੱਚ ਦੀਵਾਨ ਲੱਗਦੇ ਆ ਕਿੰਨੇ ਸਾਲਾਂ ਤੋਂ ਪਿਆਰ ਵਾਲੇ ਸਿੰਘ ਨੇ ਸਾਰੇ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਜਿਹੜਾ ਹੈ ਭਵਾਨੀਗੜ੍ਹ ਵਾਲਾ ਇਹ ਵੈਸੇ ਵੀ ਬਹੁਤ ਸਾਡੇ ਉੱਥੇ ਪਹੁੰਚ ਕੇ ਸੇਵਾ ਕਰਦੇ ਆ ਸਾਥ ਦਿੰਦੇ ਆ ਜਦੋਂ ਤੋਂ ਨਾਲ ਮੇਰੇ ਤੁਰੇ ਆ ਪੂਰਾ ਸਹਿਯੋਗ ਦਿੰਦੇ ਆ ਸੋ ਸਾਰੇ ਦਲ ਦੇ ਮੈਂਬਰਾਂ ਦਾ ਸਾਰਿਆਂ ਦਾ ਇਲਾਕਾ ਨਿਵਾਸੀਆਂ ਨੇ ਜਿਨ੍ਹਾਂ ਨੇ ਇਹਨਾਂ ਦਾ ਸਹਿਯੋਗ ਦਿੱਤਾ ਹੈ ਸਭ ਦਾ ਸਾਰੀ ਸੰਗਤ ਦਾ ਅੰਮ੍ਰਿਤ ਛੱਕ ਕੇ ਆਉਣ ਵਾਲੀ ਸੰਗਤ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਤਿੰਨੇ ਦਿਨ ਪਹੁੰਚ ਕੇ ਹਾਜ਼ਰੀ ਭਰੀ ਕੱਲ੍ਹ ਤੇ ਪਰਸੋਂ ਤੇ ਅੱਜ ਤਿੰਨੇ ਦਿਨ ਆਪ ਸਾਰਿਆਂ ਨੇ ਲਾਹਾ ਪ੍ਰਾਪਤ ਕੀਤਾ ਆਓ ਸੰਗਤ ਜੀ ਗੁਰਬਾਣੀ ਨੂੰ ਸਮਝੀਏ ਪਰਮਾਤਮਾ ਦੇ ਨਿਯਮਾਂ ਨੂੰ ਸਮਝੀਏ ਨਿਯਮਾਂ ਨੂੰ ਤੋੜਨ ਦੀ ਜ਼ਿੰਮੇਵਾਰੀ ਲਈਏ ਵੀ ਅਸੀਂ ਸਾਡੇ ਤੋਂ ਗਲਤੀਆਂ ਹੁੰਦੀਆਂ ਸਾਡੀਆਂ ਗਲਤੀਆਂ ਅਸੀਂ ਨਿਯਮਾਂ ਤੋਂ ਉਲਟ ਚੱਲਦੇ ਹਾਂ ਤੇ ਜਦੋਂ ਅਸੀਂ ਨਿਯਮਾਂ ਮੁਤਾਬਕ ਚੱਲਦੇ ਹਾਂ ਉਹ ਖੁਸ਼ੀ ਲਈਏ ਵੀ ਨਿਯਮਾਂ ਦੇ ਵਿੱਚ ਰਹਿ ਕੇ ਸਾਰਾ ਕੁਝ ਕਰੀਏ ਜਦੋਂ ਗਲਤ ਕੰਮ ਕਰਾਂਗੇ ਦੁਖੀ ਅਸੀਂ ਹੋ ਜਾਣਾ ਰੱਬ ਨੂੰ ਨਹੀਂ ਕਹਿਣਾ ਪਰਮਾਤਮਾ ਉਹ ਤੇ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਰੱਬ ਵੱਡਾ ਨਹੀਂ ਹੁੰਦਾ ਰੱਬ ਛੋਟਾ ਨਹੀਂ ਹੁੰਦਾ ਗਲਤੀਆਂ ਕਰਾਂਗੇ ਦਾਗੀ ਅਸੀਂ ਹੋਵਾਂਗੇ ਮਾਈਂਡ ਸਾਡਾ ਹਿੱਲ ਜਾਣਾ ਪਰੇਸ਼ਾਨ ਅਸੀਂ ਹੋਵਾਂਗੇ ਸਹੀ ਚੱਲਾਂਗੇ ਤੇ ਸ਼ਾਂਤ ਅਸੀਂ ਰਵਾਂਗੇ ਬਸ ਨਿਯਮਾਂ ਨੂੰ ਸਮਝੋ ਗੁਰਬਾਣੀ ਨੂੰ ਸਮਝ ਕੇ ਆਪਣਾ ਜੀਵਨ ਸਫਲ ਕਰੀਏ ਸਰਬ ਸੰਗਤਾਂ ਦਾ ਸਾਰੇ ਪ੍ਰਬੰਧਕ ਵੀਰਾਂ ਦਾ ਸਭ ਦਾ ਭਾਈ ਧੰਨਵਾਦ ਰਾਤ ਦੇ ਦੀਵਾਨ ਵਿੱਚ ਦਰਸ਼ਨ ਦਿਓ ਜਿਹੜੇ ਨਹੀਂ ਆ ਸਕਦੇ sahib.tv ਉੱਤੇ ਤੇ ਆਪਣਾ parmeshwar.tv ਜਿਹੜੇ ਚੱਲਦੇ ਨੈੱਟ ਦੇ ਉੱਤੇ ਚੱਲਦੇ ਰਹਿੰਦੇ ਦੀਵਾਨ ਉਹਦੇ ਤੇ ਵੇਖ ਸਕਦੇ ਹੋ ਐਪ ਵੀ ਬਣਾਈ ਹੈ ਇੱਕ ਨਵੀਂ ਟੱਡਰੀਆਂ ਵਾਲੇ ਮੇਰਾ ਖਿਆਲ ਐਪ ਸਟੋਰ ਵਿੱਚ ਜਾ ਕੇ ਫੋਨ ਵਿੱਚ ਤੁਸੀਂ ਡਾਊਨਲੋਡ ਕਰ ਲਓ ਉਹ ਸਿੱਧਾ ਹੀ ਲਾਈਵ ਚੱਲ ਪੈਂਦਾ ਦੁਨੀਆ ਵਿੱਚ ਕਿਸੇ ਵੀ ਕੋਨੇ 'ਚ ਜਦੋਂ ਦੀਵਾਨ ਹੁੰਦਾ ਹੈ ਘਰ 'ਚ ਬਹਿ ਕੇ ਆਪਾਂ ਸੁਣ ਸਕਦੇ ਹਾਂ ਸੋਸ਼ਲ ਮੀਡੀਆ ਇਹਦੇ ਤੋਂ ਲਾਭ ਲੈਣਾ ਚਾਹੀਦਾ ਚੈਨਲਾਂ ਚੁਣਨ ਵਾਲੇ ਤੇ ਸਾਡਾ ਦੀਵਾਨ ਘੱਟ ਹੀ ਚਲਾਉਂਦੇ ਆ ਪਰ ਆਹ ਸੌਖਾ ਕੰਮ ਹੈ ਵੀ ਆਹ ਜਿਹੜਾ ਚੱਲਦਾ ਹੈ ਫੋਨ ਦੇ ਉੱਤੇ ਆਪਾਂ ਸੁਣ ਸਕਦੇ ਹਾਂ ਇਹ ਕੰਮ ਠੀਕ ਹੈ ਇਹਦਾ ਥੋੜਾ ਜਿਹਾ ਫਾਇਦਾ ਹੈ ਸੋਸ਼ਲ ਮੀਡੀਆ ਦਾ ਸੋ ਇਹਦੇ ਤੋਂ ਆਪਾਂ ਸਾਰੇ ਲਾਭ ਪ੍ਰਾਪਤ ਕਰ ਸਕਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰ ਹੈ ਜਿਨ੍ਹਾਂ ਨੇ ਰਲ ਮਿਲ ਕੇ ਬੈਠਣ ਦਾ ਸਮਾਂ ਦਿੱਤਾ ਭਾਈ 4:05 ਹੋਏ ਆ ਵੈਸੇ ਹੀ ਅੱਜ ਮੌਸਮ ਹੀ ਇਦਾਂ ਦਾ ਹੈ ਬਹੁਤਾ ਕਵੇਲਾ ਨਹੀਂ ਹੋਇਆ ਕਾਲ ਨਾ ਕਰੋ ਗੁਰੂ ਜੀ ਜਾਣਗੇ ਫਿਰ ਚੱਲਦੇ ਹਾਂ ਤਿੰਨੇ ਦਿਨ ਆਪਾਂ 4:15 ਭੋਗ ਪਾ ਦਿੱਤਾ ਸੀ ਅੱਜ ਵੀ 4:15 ਅਰਦਾਸ ਹੋ ਜੂ ਕਿਰਪਾ ਕਰਕੇ ਟਿਕਾ ਬਣਾ ਕੇ ਰੱਖੋ ਰਾਮ ਕਲੀ ਮਹੱਲਾ ਤੀਜਾ ਨਾਮ ਤੇ ਕੁਵੰਕਾਰ ਸਤਿਗੁਰ ਪ੍ਰਸਾਦ ਅਨੰਤ ਪਾਇਆ ਮੇਰੀ ਪਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸਿੱਧੀ ਮਨ ਵਜੀਆਂ ਵਾਲਾ ਆਗਰ ਤਨ ਪਰਵਾਰ ਪਰੀਆਂ ਸ਼ਬਦ ਗਾਵਣ ਸਤਿਗੁਰ ਤਾਂ ਗਾਰੋ ਹੋਈ ਤੇਰਾ ਮਨ ਵਿੱਚ ਵਸਾਇਆ ਕਹਿ ਨਾਨਕ ਅਨੰਤ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਤ ਵਿਸਾਰਨਾ ਅੰਗੀ ਕਾਰੋ ਕਰੇ ਤੇਰਾ ਕਾਰਜ ਸਤ ਸਵਾਰਨਾ ਸਮਰਨ ਸੁਆਮੀ ਸੋ ਕਿਉਂ ਮਨ ਹੋ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਗਿਆਨਾ ਹੀ ਕਰਦੇ ਰਹਿ ਕਰਤਾ ਤੇਰੇ ਸਭ ਵਿੱਚ ਹੈ ਜਿਸ ਦੇ ਹੈ ਸੋ ਪਾਵੇ ਸਦਾ ਸਿਮਰ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ कृपा में कोई न जाने तुमरा अंत ऊंचे ते गूं सगल समग्री तुमरे सूत्र तारी तुम ते गो सो तुमरी गात मित तुम ही जानी नानक दास तुदिया गए अरदास हमारी जियो पिंड साब कहो नानक साब तेरी वडियाई कोई नाओ ना जाने मेरा वाहे गुरु अरदास एक ओवंकार श्री वाहिगुरु जी की फतेह श्री भगवती जी सहाय वार श्री भगवती जी की पातशाही दसवीं प्रथम भगवती सिमर कै गुरु नानक ले त्याए फिर अंगद गुरते अमरदास रामदास होई सहाय अर्जन हर गोविंद नो सिमरौ श्री हर राय श्री हर कृष्ण ध्याईऐ जिस दिठे सब दुख जाए तेग बहादुर सिमरिया करनौने दया वै धाए सब थाई होई सहाय दसमे पातशाह श्री गुरु गोबिंद सिंह साहिब जी सब थाई होई सहाय दसा पातशाहियां दी जोत श्री गुरु ग्रंथ साहिब जी दे पाठ दीदार दा ध्यान रखे बोलो जी पंजा प्यारियां चौहान साहबजादियां चालियां मुक्तियां हठियां जपियां तपियां जिन्हां नाम जपिया वंड छकिया दीक चलाई ते गवाही दे कंडिट कीता तिन्हां प्यारियां सचारियां दी कमाई दा ध्यान रखे खालसा जी बोलो जी जिन्हां सिंघां सिंघणियां ने धर्म हेर शीस दित्ते बन बन कटाए खोपरियां लोहाइयां च रखड़ियां ते चढ़े आरिया नल चराए गए गुरुद्वारियां दी सेवा लई कुर्बानियां कीतियां धर्म नी हारिया सिखी के संसवासा नाल निवाहे तिना दी कमाई दा ध्यान रखे खालसा जी बोलो जी पंजा तख्तां सरबत गुरुद्वारियां दा ध्यान रखे बोलो जी प्रथमे सरबत खालसा जी की अरदास है जी सरबत खालसा जी को वाहिगुरु वाहिगुरु वाहिगुरु चिते आवे चिते आवन का सदका सर्व सुख होवे जहां जहां खालसा जी साहिब तहां तहां रचिया रियाई दे ते फते बिरद की पैज पंथ की जीत श्री साहब जी सहाय खालसा जी के बोल बाले बोलो जी सिखा नू सिखी दान केस दान रह दान विवेक दान विसाह दान भरोसा दान दाना सर दान नाम दान ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਮਕਾ ਜੈ ਕਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਸ਼ਹਿਰ ਭਵਾਨੀਗੜ੍ਹ ਇਲਾਕਾ ਨਿਵਾਸੀ ਸੰਗਤਾਂ ਨੂੰ ਤਿੰਨ ਦਿਨ ਦਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਬਖਸ਼ਿਆ ਆਪ ਜੀ ਦੀ ਕਿਰਪਾ ਸਦਕਾ ਅੱਜ ਤੀਸਰੇ ਦਿਨ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਗੁਰਮਤਿ ਵਿਚਾਰਾਂ ਹੋਈਆਂ ਹਰੀ ਜਸ ਕੀਰਤਨ ਕੀਤਾ ਸਤਿਗੁਰੂ ਜੀ ਉਹ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਦਾ ਅੱਗੇ ਤੋਂ ਸੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਤਿੰਨ ਦਿਨ ਤੋਂ ਲੈ ਕੇ ਸੰਗਤਾਂ ਨੇ ਦੀਵਾਨਾਂ ਵਿੱਚ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸਮਾਗਮ ਵਿੱਚ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਗੁਰਮਤਿ ਸਮਾਗਮ ਕਰਵਾਉਣ ਦਾ ਬਲ ਬਖਸ਼ਣਾ ਅੰਮ੍ਰਿਤ ਛਕਣ ਵਾਲੀਆਂ ਸੰਗਤਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਨਿਤਨਿਮ ਦੀਆਂ ਦਾਤਾਂ ਬਖਸ਼ਣੀਆਂ ਰਹਿਤ ਮਰਿਆਦਾ ਰੱਖਣ ਦੇ ਬਲ ਬਖਸ਼ਣੇ ਕਿਰਪਾ ਕਰਨੀ ਸਤਿਗੁਰੂ ਜੀ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਨੂੰ ਚੜ੍ਹਦੀ ਕਲਾ ਬਖਸ਼ਣੀ ਜਥੇ ਦੇ ਸਾਰੇ ਸਿੰਘਾਂ ਦੇ ਸਿਰ ਤੇ ਮੇਲ ਭਰਿਆ ਹੱਥ ਰੱਖਣਾ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੁਰਮਤਿ ਦਾ ਪ੍ਰਚਾਰ ਕਰਨ ਦਾ ਬਲ ਬਖਸ਼ਣਾ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਕਿਰਪਾ ਕਰੋ ਦਰ ਪ੍ਰਵਾਨ ਕਰੋ ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਸਤਿਗੁਰੂ ਜੀ ਆਈਆਂ ਸੰਗਤਾਂ ਨੂੰ ਗੁਰਗਾਹੀ ਹੁਕਮਨਾਮੇ ਬਖਸ਼ ਕੇ ਨਿਹਾਲ ਕਰੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿੱਤਾ ਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਦੋਹਰਾਇਆ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਿਓ ਚ ਹੈ ਰਾਜ ਕਰੇਗਾ ਖਾਲਸਾ ਖੁਬਾਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ਼ ਹੈ ਜੋ ਸ਼ਰਧਾ ਕਰ ਸੇਵੰਦੇ ਜੋ ਸ਼ਰਧਾ ਕਰ ਸੇਵੰਦੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਏ ਹੋ ਸੋ ਕਹੋ ਡਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੁਰਠ ਮਹਲਾ ਪੰਜਵਾਂ ਹਮਰੀ ਗਣਤ ਨ ਗਣੀਆਂ ਕਾਈ ਆਪਣਾ ਬਿਰਧ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣਤ ਨ ਗਣੀਆਂ ਕਾਈ ਆਪਣਾ ਬਿਰਧ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਭ ਮਿਹਰਬਾਨ ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ ਰਹਾਉ ਜੀਓ ਪਾਏ ਪਿੰਡ ਜਿਨ ਸਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈਜ ਰੱਖੀ ਨਾਨਕ ਸਭ ਕੁਰਬਾਨ ਜੀਓ ਪਾਏ ਪਿੰਡ ਜਿਨ ਸਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।